बिछड़िया मिले प्रभु हर दरगाह बसीत हर नामो मंत्र दृढ़ाएगा कटे हमें रो नानक सतगुर तिना मलाया जिना तुरे पया आओ सारे रल के कुछ चिर गुरबाणी कीर्तन करिए मन बिरती एकाग्र रखियो हाजिर हो के सुनो नाल पढ़ो जेडी संगत आ रही है जल्दी जल्दी नमस्कार करके जिथे जिथे जगह मिले सजो लंगर वाले सेरा सेवादारा नूं बेनती है भी जिन्ना चिर दवान चलता है उन्ना चिर लंगर अजे बंद कर दिओ समाप्ति वेले फिर चला दिता जावे लंगर कोई रसना बांधी ना रवे सारे रल मिल के पढ़िए समझण की कोशिश करिए उतर गयो मेरे मन का संसार उतर गयो मेरे मन का जब तेरा दर्शन पाया पढ़ो उतर गयो मेरे मन का संसार जब तेरा दर्शन उतर गयो मेरे मन का संसार जब तेरा दर्शन पाया बोलो उतर गयो मेरे मन का संसार जब ते दर्शन पाया ठाकुर तुम शरण आया ठाकुर तुम शरण आया उतर गयो मेरे मन का जब ते दर्शन पाया उतर गयो मेरे मन का संसार जब ते दर्शन तुम शरण आया ठाकुर तुम शरण आया ठाकुर तुम शरण आया ठाकुर तुम गयो मेरे मन का जब ते दर्शन पाया उतर गयो मेरे मन का संसार जब ते दर्शन पाया जब ते दर्शन पाया जब ते दर्शन पाया गयो मेरे मन का संसार जब ते दर्शन पाया उतर गयो मेरे मन का संसार जब ते दर्शन पाया उतर गयो मेरे मन का संसार जब ते जब ते दर्शन पाया अनबोलत मेरी बिरथा जानी अनबोलत मेरी बिरथा अनबोलत मेरी बिरथा जानी अनबोलत मेरी बिरथा जानी अपना नाम जपाया अपना नाम जपाया दुख नाथे सुख सहज समाए दुख नाथे सुख सहज समाए दुख नाथे सुख सहज समाए दुख नाथे सुख सहज समाए अनंत अनंत गुण जब ते दर्शन पाया गयो मेरे मन का जब ते दर्शन पाया मेरे मन का संसार जब ते दर्शन पाया जब ते दर्शन फिर उतर गयो मेरे मन का संसार जब ते दर्शन पाया ठाकुर तुम शरण आया ठाकुर तुम शरण आया ठाकुर तुम शरण आया ठाकुर तुम शरण आया मर गयो मेरे मन का जब ते दर्शन पाया उतर गयो मेरे मन का संसार जब ते दर्शन पाया ठाकुर तुम शरण आया उतर गयो मेरे मन का संसार जब ते दर्शन पाया अनबोलत मेरी बिरथा जानी अपना नाम जपाया दुख नाठे सुख सहज समाए आनंद आनंद गुण गाया वहां पकड़ कडली ने अपने अंध कूप ते माया कहु नानक कहु नानक गुर बंदन काटे बिछरत आनो मिलाया तुर गयो मेरे उतर गयो मेरे संसार जब ते दर्शन पाया संसार जब ते दर्शन पाया गयो मेरे मन का संसार जब ते दर्शन पाया पढ़ो सारे जब ते दर्शन पाया जब ते दर्शन पाया गयो मेरे उतर गयो मेरे मन का संसार जब ते गयो मेरे मन का संसार जब ते दर्शन पाया जब ते दर्शन पाया जब ते दर्शन Thank you.

ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਜਿਹੜੀ ਸੰਗਤ ਆ ਰਹੀ ਹੈ ਪਿੱਛੇ ਪਿੱਛੇ ਅਜੇ ਬਹਿ ਜਾਈਏ ਇੱਕ ਵਾਰੀ ਦੂਰੋਂ ਮੱਥਾ ਟੇਕ ਕੇ ਉੱਥੇ ਹੀ ਬਹਿ ਜਾਓ ਇੱਕ ਵਾਰ ਫਿਰ ਅੱਗੇ ਆ ਕੇ ਟੇਕ ਲਿਓ ਭਾਈ ਬਾਅਦ ਚ ਆਪਣੀ ਪ੍ਰੇਮ ਭੇਟਾ ਬਾਅਦ ਚ ਰੱਖ ਲਿਓ ਮੱਥਾ ਦੂਰੋਂ ਵੀ ਟਿਕ ਜਾਣਾ ਹੈ ਉੱਥੇ ਹੀ ਟੇਕ ਕੇ ਉੱਥੇ ਹੀ ਬਹਿ ਜਾਓ ਸਾਰੇ ਜਲਦੀ ਜਲਦੀ ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਹੀ ਸਾਡੇ ਹੁਣ ਆਪਾਂ ਸਾਰੇ ਇਹ ਕਹਿੰਦੇ ਹਾਂ ਵੀ ਰੱਬ ਜਿਹੜਾ ਹੈ ਉਹ ਸਾਡੇ ਵਿੱਚ ਵੱਸਦਾ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਹਰੇਕ ਦੇ ਅੰਦਰ ਰੱਬ ਵੱਸਦਾ ਇਹਦਾ ਮਤਲਬ ਸਾਡੇ ਅੰਦਰ ਵੀ ਵੱਸਦਾ ਕਹਿੰਦੇ ਨੇੜੇ ਹੀ ਹੈ ਤੇਰੇ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਿਯ ਗੂੜਾ ਨਾਲ ਹੋ ਬੰਦਾ ਲਹਿ ਨਾ ਸਕੰਦਾ ਸਵਾਓ ਨਾ ਜਾਣਾ ਗੂੜਾ ਕਹਿੰਦੇ ਹੈ ਨਾਲ ਹੀ ਹੈ ਸਵਾਦ ਉਹਦਾ ਮੂਰਖ ਬੰਦਾ ਕਹਿੰਦੇ ਮੂਰਖ ਮੂੜ ਜਿਹੜਾ ਹੈ ਉਹਦਾ ਸਵਾਦ ਤੋਂ ਵਾਂਝਾ ਰਹਿ ਜਾਂਦਾ ਉਹਦੇ ਸਵਾਦ ਤੋਂ ਵਾਂਝਾ ਰਹਿ ਜਾਂਦਾ ਸਵਾਓ ਨਾ ਜਾਣਾ ਮੂੜਾ ਤੇ ਕਿਉਂ ਨਹੀਂ ਸਵਾਦ ਮਾਣ ਸਕਦਾ ਕਿਉਂਕਿ ਮਾਇਆ ਮੱਧ ਮਾਤਾ ਇਹਨੂੰ ਕਹਿੰਦੇ ਨਸ਼ਾ ਹੀ ਹੈ ਜਿਹੜਾ ਮਾਣ ਹੈ ਜਿਹੜਾ ਮਾਇਆ ਦਾ ਮਟੀਰੀਅਲ 'ਚ ਸੁਰਤ ਫਸੀ ਹੋਈ ਹੈ ਇਸੇ ਕਰਕੇ ਹੋਛੀਆਂ ਗੱਲਾਂ ਕਰਦਾ ਮਾਇਆ ਮੱਧ ਮਾਤਾ ਹੋਛੀ ਬਾਤਾ ਸਾਰੀ ਜ਼ਿੰਦਗੀ ਹੋਛੇ ਪੁਣੇ ਦੇ ਵਿੱਚ ਹੀ ਲੰਘਾ ਦਿੰਦਾ ਹੈ ਮਿਲਣ ਨਾ ਜਾਈ ਭਰਮ ਧੜਾ ਭਰਮਾਂ ਕਰਕੇ ਭੁਲੇਖਿਆਂ ਕਰਕੇ ਮਲਾਪ ਤੋਂ ਵਾਂਝਾ ਰਹਿ ਜਾਂਦਾ ਹੈ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਕਹਿੰਦੇ ਗੁਰੂ ਤੋਂ ਬਿਨਾਂ ਸੁਝਦਾ ਨਹੀਂ ਹੈ ਖੜਾ ਨਾਲ ਹੀ ਹੈ ਗੁਰੂ ਦਾ ਅਰਥ ਹੈ ਗਿਆਨ ਸਮਝ ਅਕਲ ਗਿਆਨ ਤੋਂ ਬਿਨਾਂ ਕਹਿੰਦੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰੱਬ ਜਿਹੜਾ ਹੈ ਉਹਦੇ ਨਾਲ ਖੜਾ ਹੈ ਹੁਣ ਤੁਸੀਂ ਪੁੱਛੋਗੇ ਵੀ ਰੱਬ ਦੇ ਦਰਸ਼ਨ ਅੱਜ ਤੱਕ ਕਿਸੇ ਨੂੰ ਹੋਏ ਹੈ ਬਿਲਕੁਲ ਹੁੰਦੇ ਹੈ ਹੁਣ ਤੁਸੀਂ ਪੁੱਛੋਗੇ ਵੀ ਕਿਵੇਂ ਹੁੰਦੇ ਹੈ ਜਿਹੜੇ ਵੀਰ ਇੱਥੇ ਪਹਿਰੇ ਵਾਲੇ ਆ ਜਿਹੜੇ ਹੁਣ ਜਰਾ ਪਿੱਛੇ ਹੀ ਜਿਹੜੇ ਆਉਣ ਉੱਥੇ ਹੀ ਪਿੱਛੇ ਹੀ ਬਿਠਾ ਲਓ ਜਰਾ ਉੱਧਰ ਹੀ ਪਿੱਛੇ ਹੀ ਧਿਆਨ ਇਕਾਗਰ ਹੋ ਜਾਏ ਜਰਾ ਉੱਧਰ ਹੀ ਪੰਡਾਲ 'ਚ ਹੀ ਭੇਜ ਦਿਆ ਕਰੋ ਪਹਿਰੇਦਾਰੋ ਤਕੜੇ ਜੇ ਹੋ ਜਾਓ ਬਸ ਹੁਣ ਕਾਇਮ ਹੋ ਕੇ ਬੈਠੇ ਹੋ ਬਾਕੀ ਸਿੰਘ ਇੱਥੇ ਬੈਠੇ ਰਹੋ ਦੋ ਚਾਰ ਤੇ ਬੈਠੇ ਰਹਿਣ ਇੱਥੇ ਬਾਕੀ ਇੱਕ ਦੋ ਪਿੱਛੇ ਚਲੇ ਜਾਣ ਉੱਧਰ ਵੀ ਧਿਆਨ ਰੱਖਿਓ ਅੱਗੇ ਵੀ ਧਿਆਨ ਰੱਖਿਓ ਭੈਣੋ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਿਓ ਜੇ ਕੋਈ ਬੱਚਾ ਥੋੜ੍ਹਾ ਜ਼ਿਆਦਾ ਰੌਲਾ ਪਾਵੇ ਫਿਰ ਕੰਟਰੋਲ ਕਰ ਲਿਓ ਆਪ ਹੀ ਧਿਆਨ ਰੱਖਿਓ ਹੁਣ ਤੁਸੀਂ ਆਪਾਂ ਗੱਲ ਕਰਦੇ ਹਾਂ ਵੀ ਰੱਬ ਦੇ ਦਰਸ਼ਨ ਹੁੰਦੇ ਆ ਹੁੰਦੇ ਆ ਕਿਵੇਂ ਹੁੰਦੇ ਆ ਭਲਾ ਪਹਿਲੀ ਗੱਲ ਤੇ ਸਾਨੂੰ ਇਹ ਸਮਝਣੀ ਪੈਣੀ ਹੈ ਵੀ ਰੱਬ ਹੈ ਕੀ ਫਿਰ ਪਤਾ ਲੱਗੂ ਵੀ ਦਰਸ਼ਨ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰੱਬ ਹੈ ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਰੱਬ ਦੀ ਫੋਟੋ ਹੈ ਉਹ ਵਿਖਾਈ ਗਈ ਹੈ ਮੂਲ ਮੰਤਰ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ ਇੱਕ ਓੰਕਾਰ ਇਹ ਉਹਦੇ ਗੁਣ ਨੇ ਉਹਦੀ ਤਸਵੀਰ ਹੈ ਉਹਦੀ ਫੋਟੋ ਹੈ ਉਹਦੀ ਮੂਰਤ ਹੈ ਰੱਬ ਦੇ ਇਹ ਗੁਣ ਨੇ ਸੁਣੋ ਧਿਆਨ ਨਾਲ ਪਰਮਾਤਮਾ ਇੱਕ ਹੈ ਸਾਰਿਆਂ ਵਿੱਚ ਵੱਸਦਾ ਹੈ ਇੱਧਰ ਧਿਆਨ ਦਿਓ ਵੀ ਪਿਆਰੇ ਸਤਨਾਮ ਹੈ ਉਹ ਸੱਚਾ ਹੈ ਹੋਂਦ ਉਹਦੀ ਹੋਂਦ ਸੱਚ ਹੈ ਉਹ ਕਰਤਾ ਪੁਰਖ ਹੈ ਉਹਨੇ ਕ੍ਰੀਏਟ ਕੀਤਾ ਸਾਰਾ ਕੁਝ ਇਹਦੇ ਵਿੱਚ ਸਮਾਇਆ ਵੀ ਆਪ ਹੀ ਹੈ ਬਣਾ ਕੇ ਆਪ ਹੀ ਇਹਦੇ ਵਿੱਚ ਸਮਾਇਆ ਹੋਇਆ ਨਿਰਭਉ ਹੈ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਕਰਦਾ ਅਕਾਲ ਮੂਰਤ ਹੈ ਉਹਦੇ ਤੇ ਸਮੇਂ ਦਾ ਅਸਰ ਨਹੀਂ ਉਹਦੇ ਤੇ ਅਜੂਨੀ ਹੈ ਜੂਨਾਂ 'ਚ ਨਹੀਂ ਪੈਂਦਾ ਸਾਰੀਆਂ ਜੂਨਾਂ ਦੇ ਵਿੱਚ ਹੈ ਪਰ ਇੱਕ ਜੂਨ 'ਚ ਨਹੀਂ ਸਾਰਿਆਂ ਦੇ ਵਿੱਚ ਵੀ ਹੈ ਪਰ ਇਦਾਂ ਨਹੀਂ ਵੀ ਕਿਸੇ ਬੰਦੇ ਦੇ ਰੂਪ 'ਚ ਹੈ ਜਾਂ ਕੁੱਤੇ ਗਧੇ ਕਿਸੇ ਰੂਪ 'ਚ ਨਹੀਂ ਅਜੂਨੀ ਹੈ ਸਹਿ ਭੰਗ ਹੈ ਕਹਿੰਦੇ ਉਹਨੂੰ ਆਪਣੇ ਆਪ ਬਣਿਆ ਉਹਨੂੰ ਕਿਸੇ ਨੇ ਬਣਾਇਆ ਨਹੀਂ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਉਹਨੇ ਆਪਣੇ ਆਪ ਨੂੰ ਆਪ ਹੀ ਬਣਾਇਆ ਕਿਸੇ ਨੇ ਨਹੀਂ ਉਹਨੂੰ ਬਣਾਇਆ ਚਲੋ ਸੁਣੋ ਸਹਿ ਭੰਗ ਹੈ ਤੇ ਮਿਲਦਾ ਕਿਵੇਂ ਹੈ ਗੁਰ ਪ੍ਰਸਾਦ ਹੁਣ ਦਰਸ਼ਨ ਕਿਵੇਂ ਹੁੰਦੇ ਆ ਭਲਾ ਰੱਬ ਦੇ ਜੇ ਰੱਬ ਦਾ ਆਹ ਸਰੂਪ ਹੈ ਇਹ ਗੁਣ ਨੇ ਰੱਬ ਦੇ ਤੇ ਜਿਸ ਬੰਦੇ ਦੀ ਜ਼ਿੰਦਗੀ ਵਿੱਚੋਂ ਤੁਹਾਨੂੰ ਇਹ ਗੁਣ ਪ੍ਰਗਟ ਹੁੰਦੇ ਨਜ਼ਰ ਆਉਣ ਸਮਝ ਲਓ ਉਹਦੇ ਚੋਂ ਰੱਬ ਦੇ ਦਰਸ਼ਨ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜੇ ਆਪਣੇ 'ਚ ਆਪਾਂ ਨੂੰ ਆਪ ਹੀ ਇਹ ਗੁਣ ਦਿਸ ਪੈਣ ਆਪਣੇ 'ਚ ਇਹ ਗੁਣ ਆਪਣੀ ਕੁਆਲਿਟੀਜ਼ ਨੇ ਇਹ ਜ਼ਿੰਦਗੀ 'ਚ ਆ ਜਾਣ ਤੇ ਸਮਝ ਲਓ ਰੱਬ ਦੇ ਦਰਸ਼ਨ ਹੋ ਗਏ ਇਹੀ ਰੱਬ ਗੁਣ ਨੇ ਜ਼ਿੰਦਗੀ ਵਿੱਚ ਗੁਣ ਪ੍ਰਗਟ ਹੋ ਜਾਣ ਹੁਣ ਔਗਣ ਔਗਣ ਦਿਸਦੇ ਆ ਪ੍ਰਗਟ ਮਤਲਬ ਦਿਸਦੇ ਆ ਤੁਸੀਂ ਛੱਡੋ ਲੋਕਾਂ ਦੇ ਔਗਣ ਜਦੋਂ ਆਪਾਂ ਆਪਣੇ ਬੰਨੀ ਵੇਖਦੇ ਆ ਤਾਂ ਸਾਨੂੰ ਸਾਡੇ ਔਗਣ ਦਿਸਦੇ ਆ ਭਾਵ ਕਿ ਰੱਬ ਨਹੀਂ ਦਿਸਦਾ ਤੇ ਜਿੱਦੇ ਸਾਨੂੰ ਸਾਡੇ ਚੋਂ ਰੱਬ ਵਾਲੇ ਗੁਣ ਜਿਹੜੇ ਗੁਰੂ ਨਾਨਕ ਜੀ ਨੇ ਰੱਬ ਦੇ ਗੁਣ ਦੱਸੇ ਐ ਜੇ ਇਹ ਗੁਣ ਸਾਡੀ ਜ਼ਿੰਦਗੀ ਚੋਂ ਦਿਸ ਪਏ ਤੇ ਰੱਬ ਦਿਸ ਪਿਆ ਗੁਣ ਨੇ ਨਾ ਕੁਆਲਿਟੀ ਐ ਇਹ ਦਿਸਣੀ ਚਾਹੀਦੀ ਐ ਅਗਲਾ ਕਹਿੰਦਾ ਪਿਓ ਵਰਗੀ ਸ਼ਕਲ ਤੇ ਇਹਦੀ ਹੈ ਪਰ ਪਿਓ ਵਰਗੀ ਅਕਲ ਇਹਦੀ ਹੈ ਨਹੀਂ ਪਿਓ ਤੇ ਨਹੀਂ ਗਿਆ ਕਈ ਇਦਾਂ ਦੇ ਹੁੰਦੇ ਕਈ ਬੰਦਿਆਂ ਦਾ ਤਨ ਪਿਓ ਵਰਗਾ ਨਹੀਂ ਹੁੰਦਾ ਪਰ ਉਹਨਾਂ ਦਾ ਸੁਭਾਅ ਪਿਓ ਵਰਗਾ ਹੁੰਦਾ ਕਈਆਂ ਦਾ ਚਿਹਰਾ ਮਾਂ ਨਾਲ ਮਿਲਦਾ ਪਰ ਸੁਭਾਅ ਮਾਂ ਵਰਗਾ ਨਹੀਂ ਹੁੰਦਾ ਪਰ ਕਈਆਂ ਦੀ ਅਕਲ ਵੀ ਮਾਂ ਵਰਗੀ ਹੁੰਦੀ ਹੈ ਤੇ ਸ਼ਕਲ ਵੀ ਮਾਂ ਵਰਗੀ ਹੁੰਦੀ ਹੈ ਜਿਹੜਾ ਸਾਡਾ ਰੱਬ ਨਾਲ ਮਿਲਣਾ ਹੈ ਉਹ ਸੁਭਾਅ ਮਿਲ ਸਕਦਾ ਹੈ ਸਰੀਰ ਤੇ ਉਹਦਾ ਹੈ ਹੀ ਨਹੀਂ ਦੇਹ ਨਾਲ ਦੇਹ ਕੀ ਮਿਲਾਵਾਂਗੇ ਵੀ ਉਹਦੇ ਵਰਗਾ ਹੀ ਹੈ ਸਾਡਾ ਸੁਭਾਅ ਮਿਲ ਸਕਦਾ ਤੇ ਰੱਬ ਦਾ ਸੁਭਾਅ ਹੈ ਉਹ ਇੱਕ ਓੰਕਾਰ ਹੈ ਸਾਰਿਆਂ ਵਿੱਚ ਉਹ ਸਤਨਾਮ ਹੈ ਅਸੀਂ ਜਿੱਦਣ ਸੱਚੇ ਹੋ ਗਏ ਨਾ ਸਮਝ ਲਓ ਸਤਨਾਮ ਉਹ ਗੁਣ ਸਾਡੇ 'ਚ ਆ ਗਿਆ ਉਹਨੇ ਕੁਛ ਨਾ ਕੁਛ ਕ੍ਰੀਏਟ ਕੀਤਾ ਨਵਾਂ ਬਣਾਇਆ ਆ ਸਭ ਕੁਛ ਉਹਨੇ ਬਣਾਇਆ ਇਹ ਸਾਡੇ 'ਚ ਵੀ ਤਾਕਤ ਹੈ ਵੀ ਅਸੀਂ ਨਵਾਂ ਕਰ ਸਕਦੇ ਹਾਂ ਕੁਛ ਨਾ ਕੁਛ ਕਦੇ ਬੇੜੀਆਂ ਸੀ ਕਦੇ ਸਮੁੰਦਰੀ ਜਹਾਜ਼ ਸੀ ਕਿਸੇ ਨੇ ਜਹਾਜ਼ ਬਣਾਉਣ ਦੀ ਗੱਲ ਕੀਤੀ ਹੈਲੀਕਾਪਟਰ ਬਣਾਇਆ ਉੱਡਣ ਵਾਲੇ ਜਹਾਜ਼ ਬਣੇ ਨਵੀਂ ਤੋਂ ਨਵੀਂ ਟੈਕਨੋਲੋਜੀ ਆਈ ਕੁਛ ਨਵਾਂ ਕੀਤਾ ਕਿਸੇ ਨੇ ਚਿੱਠੀਆਂ ਪਹੁੰਚਾਉਣ ਦੀ ਵੀ ਕਾਢ ਕੱਢੀ ਹੋਣੀ ਹੈ ਇਹ ਸਿਸਟਮ ਬਣਾਇਆ ਕਿਸੇ ਨੇ ਫਿਰ ਫੋਨ ਬਣਾ ਦਿੱਤੇ ਕਿਸੇ ਨੇ ਕੰਪਿਊਟਰ ਬਣਾ ਦਿੱਤਾ ਕਿਸੇ ਨੇ ਫੇਸਬੁੱਕ ਬਣਾ ਦਿੱਤੀ ਕਿਸੇ ਨੇ ਯੂਟਿਊਬ ਬਣਾ ਦਿੱਤਾ ਕਿਸੇ ਨੇ ਆ ਸਾਊਂਡ ਸਿਸਟਮ ਬਣਾਇਆ ਪਹਿਲਾਂ ਕਿੱਥੇ ਸੀ ਇੰਨੇ ਬੰਦਿਆਂ 'ਚ ਤੁਸੀਂ ਕਿਵੇਂ ਆਵਾਜ਼ ਸੁਣਾਓਗੇ ਜੇ ਸਪੀਕਰ ਹੀ ਨਾ ਹੋਵੇ ਕਿੱਡੀ ਕਿੱਡੀ ਇਹ ਕ੍ਰੀਏਟ ਕੀਤਾ ਨਵਾਂ ਦਿਮਾਗ ਨੂੰ ਖੋਲਿਆ ਕਿਸੇ ਨੇ ਆ ਕੈਮਰੇ ਬਣਾਏ ਪੂਰੀ ਦੁਨੀਆ ਵਿੱਚ ਆਵਾਜ਼ ਪਹੁੰਚ ਸਕਦੀ ਜੇ ਅਮਰੀਕਾ ਵਾਲੇ ਚਾਹੁਣ ਉਹ ਵੀ ਸੁਣ ਸਕਦੇ ਆ ਆਪਾਂ ਇੱਥੇ ਬੋਲਦੇ ਹਾਂ ਸੁਣਦੇ ਅਮਰੀਕਾ 'ਚ ਅਮਰੀਕਾ ਵਾਲੇ ਉੱਥੇ ਬੋਲਦੇ ਆ ਆਪਾਂ ਨੂੰ ਇੱਥੇ ਇੰਡੀਆ 'ਚ ਸੁਣਦੇ ਆ ਇਹ ਨਵਾਂ ਨਵੇਂ ਤੋਂ ਨਵਾਂ ਕ੍ਰੀਏਟ ਕਰਨਾ ਇਹ ਰੱਬ ਦਾ ਗੁਣ ਬੰਦੇ 'ਚ ਵੀ ਹੈ ਵੇਖੋ ਰੱਬ ਦੇ ਗੁਣ ਬੰਦੇ 'ਚ ਵੀ ਹੈ ਸਮੁੰਦਰ ਵਾਲੇ ਜਿਹੜੇ ਗੁਣ ਹੈ ਉਹ ਉਹਦੀ ਬੂੰਦ ਵਿੱਚ ਵੀ ਨੇ ਤੇਰੇ ਸਰੀਰ ਦੇ ਵਿੱਚ ਸੈੱਲ ਵੱਧ ਨੇ ਕਿ ਘੱਟ ਨੇ ਇੱਕ ਬੂੰਦ ਤੋਂ ਹੀ ਪਤਾ ਲੱਗ ਜਾਂਦਾ ਹੈ ਜਦੋਂ ਬਲੱਡ ਟੈਸਟ ਕਰਦੇ ਨੇ ਉਹਦੀ ਦੱਸਦੇ ਨੇ ਵੀ ਤੇਰੇ ਸਾਰੇ ਸਰੀਰ 'ਚ ਸ਼ੂਗਰ ਇੰਨੀ ਹੈ ਉਹ ਥੋੜੇ ਜਿਹੇ ਬਲੱਡ ਤੋਂ ਹੀ ਪਤਾ ਲੱਗ ਜਾਂਦਾ ਕੋਲੇਸਟ੍ਰੋਲ ਕਿੰਨਾ ਕੁ ਵੱਧ ਗਿਆ ਪਤਾ ਨਹੀਂ ਲੱਗਦਾ ਇੱਕ ਥੋੜੇ ਜਿਹੇ ਤੋਂ ਹੀ ਪਤਾ ਲੱਗ ਜਾਂਦਾ ਪਰਮਾਤਮਾ ਦੇ ਗੁਣ ਜਿਹੜੇ ਹੈ ਪਰਮਾਤਮਾ ਸਮੁੰਦਰ ਹੈ ਆਪਾਂ ਇੱਕ ਬੂੰਦ ਆ ਬਸ ਜੋ ਸਮੁੰਦਰ 'ਚ ਤੇਰੇ ਵਿੱਚ ਵੀ ਹੈਗਾ ਬਸ ਉਹਨੂੰ ਬਾਹਰ ਕੱਢ ਜਦੋਂ ਉਹਨੂੰ ਪ੍ਰਗਟ ਕਰ ਲਿਆ ਤੇ ਸਮਝ ਲਓ ਰੱਬ ਬਾਹਰ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜੇ ਉਵੇਂ ਜਿਵੇਂ ਉਹ ਜਿਹੜੇ ਰੱਬੀ ਗੁਣ ਨੇ ਜੇ ਆਪਾਂ ਰੱਬੀ ਗੁਣਾ ਮੁਤਾਬਕ ਆਪਣੀ ਜ਼ਿੰਦਗੀ ਜਿਉਣ ਲੱਗ ਜਾਈਏ ਰੱਬ ਦੇ ਜਿਹੜੇ ਗੁਣ ਨੇ ਉਹਨਾਂ ਗੁਣਾ ਦੇ ਮੁਤਾਬਕ ਜੇ ਆਪਾਂ ਆਪਣੀ ਜ਼ਿੰਦਗੀ ਜਿਉਣ ਲੱਗ ਜਾਈਏ ਤੇ ਸਮਝ ਲਓ ਜਿਹਦੇ ਉਹ ਗੁਣ ਦਿਸਦੇ ਐ ਸਾਨੂੰ ਉਹਦੇ ਚੋਂ ਰੱਬ ਦਿਸਦਾ ਹੈ ਕਿਹੜਾ ਰੱਬ ਜਿਹੜਾ ਗੁਰੂ ਨਾਨਕ ਜੀ ਨੇ ਦੱਸਿਆ ਪਰਮਾਤਮਾ ਸਾਰਿਆਂ ਵਿੱਚ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਪੜੋ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਿਰ ਪੜੋ ਦੁਬਾਰਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਕਹਿੰਦੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਹੈ ਮੰਦਾ ਕਿਵੇਂ ਕਹੀਏ ਸਭ ਚ ਹੁਣ ਆਹ ਸ਼ਬਦ ਆਪਾਂ ਪੜ੍ਹਦੇ ਹਾਂ ਫਿਰ ਅਸੀਂ ਕਹਿ ਦਿੰਦੇ ਹਾਂ 84 ਮਾੜੀ ਹੈ ਜਦੋਂ ਸਾਰਿਆਂ ਵਿੱਚ ਰੱਬ ਹੈ ਫਿਰ ਮਾੜਾ ਕਿਵੇਂ ਹੋ ਗਿਆ ਬਾਹਰ ਵਾਲੀ 84 ਨਹੀਂ ਮਾੜੀ ਪਿਛਲੇ ਵਿਦਵਾਨਾਂ 'ਚ ਗੱਲ ਕਰਦੇ ਸੀ ਬੰਦਾ ਅੰਦਰੋਂ ਕੁੱਤਾ ਗਧਾ ਨਾ ਬਣੇ ਅੰਦਰੋਂ ਆਪਣਾ ਪਸ਼ੂ ਪੁਣਾ ਕੱਢੇ ਬਾਹਰ ਵਾਲੀ 84 ਨਹੀਂ ਮਾੜੀ ਜੇ ਕੀੜੇ ਮਕੌੜੇ ਨਾ ਹੋਏ ਬੰਦੇ ਨੇ ਵੀ ਨਹੀਂ ਰਹਿਣਾ ਕੀੜੇ ਮਕੌੜੇ ਹੈ ਨੇ ਤਾਂ ਹੀ ਫਲ ਫਰੂਟ ਲੱਗਦਾ ਤਾਂ ਹੀ ਦਰਖਤਾਂ ਦੇ ਵਿੱਚ ਸਬਜ਼ੀਆਂ ਵਿੱਚ ਰਸ ਭਰਦਾ ਤਾਂ ਹੀ ਫਲ ਫਰੂਟ ਸਾਨੂੰ ਮਿਲਦਾ ਹੈ ਉਹ ਤਾਂ ਹੀ ਹੈ ਸਾਰਾ ਕੁਝ ਪਰਮਾਤਮਾ ਨੇ ਜੋ ਪੈਦਾ ਕੀਤਾ ਚੰਗਾ ਪੈਦਾ ਕੀਤਾ ਰੱਬ ਦਾ ਕੀਤਾ ਗਲਤ ਹੋ ਨਹੀਂ ਸਕਦਾ ਕਿਉਂ ਗਲਤ ਕਹਿੰਦੇ ਆ ਅਸੀਂ 84 ਮਾੜੀ ਹੈ ਐ ਕਿ ਇਹ ਸਾਡੇ ਦਿਮਾਗ 'ਚ ਭਰਿਆ ਇਹਨਾਂ ਲੋਕਾਂ ਨੇ ਏਦਾਂ ਦਿਮਾਗ 'ਚ ਬਿਠਾਤਾ ਵੀ ਕੁੱਤਾ ਗਧਾ ਇਹ ਭੈੜੀਆਂ ਜੂਨਾਂ ਨੇ ਨਾ ਭਾਈ ਜਿਹੜੀਆਂ ਵੀ ਜੂਨਾਂ ਇੱਥੇ ਪੈਦਾ ਹੋਈਆਂ ਸਭ ਠੀਕ ਹੈ ਗਲਤ ਕੁਛ ਨਹੀਂ ਜੇ ਕੀੜੇ ਗੰਦਗੀ ਵਾਲੇ ਨਾ ਹੋਏ ਗੰਦਗੀ ਖਾਣੀ ਕਿੰਨੇ ਹੈ ਸੂਰ ਨਾ ਹੋਏ ਉਹਨਾਂ ਦੀ ਵੀ ਆਪਣੀ ਡਿਊਟੀ ਹੈ ਰੱਬ ਨੂੰ ਚੰਗਾ ਕਹਿੰਦਾ ਰੱਬ ਦੇ ਬਣਾਏ ਨੂੰ ਮਾੜਾ ਕਹਿੰਦਾ ਇਹ ਕਿਵੇਂ ਹੋ ਸਕਦਾ ਜੇ ਰੱਬ ਠੀਕ ਹੈ ਤੇ ਰੱਬ ਦਾ ਬਣਾਇਆ ਗਲਤ ਕਿਵੇਂ ਹੋ ਗਿਆ ਜੇ ਰੱਬ ਠੀਕ ਹੈ ਤੇ ਰੱਬ ਦਾ ਬਣਾਇਆ ਗਲਤ ਕਿੱਦਾਂ ਹੋ ਗਿਆ ਸਾਡੇ ਦਿਮਾਗ 'ਚ ਹੁਣ ਇਹੀ ਹਰ ਵੇਲੇ ਬੈਠਿਆ ਪਿਆ ਵੀ ਮਰਨ ਤੋਂ ਬਾਅਦ ਕਿਤੇ ਮੈਂ ਕੁੱਤਾ ਨਾ ਬਣ ਜਾ ਮਰਨ ਤੋਂ ਬਾਅਦ ਕਿਤੇ ਮੈਂ ਚਿੜੀ ਹੋਈ ਨਾ ਬਣ ਜਾ ਜੇ ਚਿੜੀ ਬਣ ਜਾਏਗਾ ਤੇ ਬਣ ਜਾ ਫਿਰ ਕੀ ਹੋ ਗਿਆ ਆਲਣਾ ਬਣਾਉਣ ਦੀ ਜਾਚ ਵੀ ਤੇ ਰੱਬ ਸਿਖਾ ਕੇ ਭੇਜੂਗਾ ਕੋ ਸਤਨਾਮ ਇਹ ਚਿੜੀਆਂ ਤੇ ਬਹੁਤ ਨਜ਼ਾਰੇ ਲੈਂਦੀਆਂ ਆਪਾਂ ਹੀ ਔਖੇ ਆ ਜਿਹੜਾ ਬੱਚਾ ਰੋਵੇ ਬੀਬੀ ਉਹ ਖਿਆਲ ਰੱਖਿਓ ਹਾਂਜੀ ਸੁਣੋ ਇੱਧਰ ਜਿਹੜੇ ਪਸ਼ੂ ਪੰਛੀ ਨੇ ਇਹ ਤੇ ਬੜੇ ਸੌਖੇ ਨੇ ਸਾਡੇ ਨਾਲੋਂ ਜਿੰਨੇ ਔਖੇ ਅੱਜ ਆਪਾਂ ਆ ਇੰਨੇ ਗਲੀਆਂ 'ਚ ਫਿਰਦੇ ਕੁੱਤੇ ਔਖੇ ਨਹੀਂ ਆਪਾਂ ਜ਼ਿਆਦਾ ਔਖੇ ਆ ਉਹਦੇ ਦੋ ਰੋਟੀਆਂ ਖਾ ਕੇ ਸਬਰ ਕਰ ਲੈਂਦਾ ਹੈ ਉਹਦੀਆਂ ਲੋੜਾਂ ਉਨੀਆਂ ਹੀ ਨੇ ਸਾਡੀਆਂ ਹੀ ਲੋੜਾਂ ਜ਼ਿਆਦਾ ਵਧੀਆਂ ਉਹ ਤੇ ਅੱਜ ਵੀ ਗੱਡੀ ਦੀ ਉਹਨੂੰ ਲੋੜ ਨਹੀਂ ਆਪਣੀਆਂ ਲੋੜਾਂ ਆ ਆਪਾਂ ਲੋੜਾਂ ਵਧਾ ਲਈਆਂ ਫੋਨ ਸਾਨੂੰ ਚਾਹੀਦੇ ਆ 40-40 ਹਜ਼ਾਰ ਦੇ ਇੱਕ ਕਿੱਲੇ ਦੀ ਫਸਲ ਇੱਕ ਫੋਨ ਤੇ ਚਲੇ ਜਾਂਦੀ ਤੇ ਜੇ ਘਰ ਵਿੱਚ 2-3 ਮੈਂਬਰ ਨੇ ਸਾਰੇ ਹੀ ਵਧੀਆ ਤੋਂ ਵਧੀਆ ਰੱਖਣਾ ਚਾਹੁੰਦੇ ਨੇ ਬਸ 3-4 ਕਿੱਲਿਆਂ ਦੀ ਫਸਲ ਇਕੱਲੇ ਫੋਨਾਂ ਦੀ ਗਈ ਏਦਾਂ ਹੀ ਹੋ ਰਿਹਾ ਪਿਆਰਿਓ ਉਹ ਤੇ ਬੜੇ ਸੌਖੇ ਐ ਉਹਨਾਂ ਦੀਆਂ ਲੋੜਾਂ ਆਉਂਦੀਆਂ ਹੀ ਨੇ ਉੱਥੇ ਹੀ ਉਹ ਸਭ ਕੁਝ ਖੜਾ ਹੈ ਮਾੜਾ ਕੁਛ ਜੋ ਪਰਮਾਤਮਾ ਨੇ ਕੀਤਾ ਇਹਨੂੰ ਮੰਦਾ ਨਾ ਕਹਿ ਸਾਰੀ ਖਲਕਤ ਵਿੱਚ ਉਹ ਹੈ ਆ ਸ਼ਬਦ ਪੜਿਆ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀ ਆਪਾਂ ਸਾਰੇ ਹੀ ਰੱਬ 'ਚ ਰਹਿੰਦੇ ਹਾਂ ਪਰਮਾਤਮਾ ਦੇ ਵਿੱਚ ਰਹਿੰਦੇ ਹਾਂ ਪਰਮਾਤਮਾ ਸਾਡੇ ਵਿੱਚ ਰਹਿੰਦਾ ਪਹਿਰੇਦਾਰ ਵੀਰੋ ਪਿੱਛੇ ਜਿਹੜੇ ਬੈਠੇ ਹੋ ਤਕੜੇ ਹੋ ਕੇ ਬੈਠੋ ਪਿਆਰਿਓ ਪਿੱਛੇ ਜਿਹੜੇ ਪਹਿਰੇਦਾਰ ਬੈਠੇ ਹੋ ਮਾੜਾ ਜਿਹਾ ਪਿੱਛੇ ਵੀ ਨਿਗਾਹ ਰੱਖਿਆ ਕਰੋ ਜਿਹੜਾ ਆਵੇ ਉੱਥੇ ਪਿੱਛੇ ਹੀ ਬਿਠਾਈ ਜਾਓ ਹੁਣ ਇੱਧਰ ਫੇਰ ਸੁਣੋ ਬਾਰ ਬਾਰ ਧਿਆਨ ਹਿੱਲ ਰਿਹਾ ਪਹਿਰੇਦਾਰ ਜਿਹੜੇ ਪਿੱਛੇ ਵਾਲੇ ਬੈਠੇ ਹੋ ਨਾ ਤੁਸੀਂ ਕਾਇਮ ਰਹੋ ਪੰਜ ਚਾਰ ਜਣੇ ਨਿਗਾਹ ਰੱਖਿਆ ਕਰੋ ਪਿੱਛੇ ਵੀ ਧਿਆਨ ਰੱਖਿਆ ਕਰੋ ਹਾਂਜੀ ਫੇਰ ਇੱਧਰ ਵੇਖਿਓ ਪਿਆਰੇ ਪਰਮਾਤਮਾ ਸਾਰਿਆਂ ਜੀਵਾਂ ਵਿੱਚ ਹੈ ਫਿਰ ਮਾੜੇ ਕਿੱਦਾਂ ਕਹਿਤਾ ਤੁਸੀਂ ਕਿਸੇ ਕੀੜੇ ਨੂੰ ਮੁਕਤ ਕਰਨ ਲਈ ਤੁਰ ਪਏ ਵੀ ਆ ਜਾ ਤੇਰੇ ਐਦਾਂ ਡੱਕਾ ਚੱਕ ਲਈ ਵੀ ਤੈਨੂੰ ਮਾਰੀਏ ਉਹ ਤੇ ਭੱਜਦਾ ਅੱਗੇ ਤੇ ਉਹ ਕਹਿੰਦਾ ਮੈਂ ਨਹੀਂ ਮਰਨਾ ਮੈਂ ਤੇ ਬੜਾ ਖੁਸ਼ ਹਾਂ ਕਿਸੇ ਸੂਰ ਨੂੰ ਤੁਸੀਂ ਮਾਰਨ ਲੱਗੋ ਗੋਲੀ ਉਹਨੇ ਰੌਲਾ ਪਾ ਲੈਣਾ ਵੇਖੋ ਕਿਵੇਂ ਚੀਕਾਂ ਮਾਰਦਾ ਕਿਵੇਂ ਭੱਜਦਾ ਕਹਿੰਦਾ ਤੈਨੂੰ ਲੱਗਦਾ ਚਿੱਕੜ ਮੈਂ ਤੇ ਇਹਦੇ ਜੀ ਨਜ਼ਾਰੇ ਲੈਣਾ ਔਖਾ ਤੇ ਤੂੰ ਐ ਮੈਂ ਤੇ ਬੜੇ ਆਨੰਦ ਚ ਕੋਈ ਵੀ ਜੀਵ ਔਖਾ ਨਹੀਂ ਬੰਦਾ ਔਖਾ ਹੈ ਸੂਸਾਈਡ ਬੰਦਾ ਕਰਦਾ ਕੁੱਤਾ ਕਦੇ ਕਰਦਾ ਵੇਖਿਆ ਵੀ ਨਹਿਰ ਚ ਛਾਲ ਮਾਰ ਗਿਆ ਕੁੱਤਾ ਐਦਾਂ ਹੋਇਆ ਬੰਦਾ ਹੀ ਮਰਦਾ ਬੰਦਾ ਔਖਾ ਹੈ ਆਪਣੇ ਆਪ ਤੋਂ ਉਹ ਤੇ ਆਪਣੇ ਆਪ ਤੋਂ ਬਹੁਤ ਸੌਖੇ ਹੈ ਉਹ ਔਖੇ ਨਹੀਂ ਨੇ ਜਿਹੜੇ ਹੁਣ ਮੇਰੀ ਬੇਨਤੀ ਸੁਣੋ 84 ਮਾੜੀ ਹੈ ਕਿਹੜੀ 84 ਮਾੜੀ ਹੈ ਜਦੋਂ ਬੰਦਾ ਕੁੱਤਾ ਗਧਾ ਬਣਦਾ ਹੈ ਉਹ ਮਾੜਾ ਇਨਸਾਨ ਇਨਸਾਨੀਅਤ ਛੱਡਦਾ ਹੈ ਉਦੋਂ ਮਾੜਾ ਹੈ ਬੰਦਾ ਬੰਦਿਆਂ ਵਾਲੇ ਕੰਮ ਕਰੇ ਫਿਰ ਠੀਕ ਹੈ ਜਦੋਂ ਬੰਦਾ ਕੁੱਤੇ ਗਧੇ ਦੀ ਜੂਨ ਚ ਪੈਂਦਾ ਫਿਰ ਮਾੜਾ ਹੈ ਜਿਵੇਂ ਹੁਣ ਮੰਨ ਲਓ ਘਰ ਚ ਕੁੱਤਾ ਹੈ ਤੇ ਕੁੱਤਾ ਨੌਕਰੀ ਕੁੱਤਾ ਆਪਣੀ ਡਿਊਟੀ ਕਰੇ ਵੀ ਰਾਖੀ ਰੱਖੇ ਘਰ ਦੀ ਇਹ ਕੁੱਤਿਆਂ ਵਾਲਾ ਕੰਮ ਹੈ ਪਰ ਜੇ ਕੁੱਤਾ ਕੁੱਤਪੁਣਾ ਛੱਡ ਕੇ ਗਧਿਆਂ ਵਾਲੇ ਕੰਮ ਕਰੇ ਫਿਰ ਭੈੜਾ ਲੱਗੂ ਕਿ ਨਹੀਂ ਲੱਗੂ ਕੁੱਤਾ ਕੁੱਤਿਆਂ ਵਾਲੇ ਕੰਮ ਕਰਦਾ ਤੇ ਠੀਕ ਲੱਗਦਾ ਵੀ ਰਾਖੀ ਰੱਖਦਾ ਹੈ ਹੀ ਇਹਦੇ ਲਈ ਹੈ ਪਰ ਜੇ ਕੁੱਤਾ ਸਾਰਾ ਦਿਨ ਚਿੱਕੜ 'ਚ ਹੀ ਲਿਟਿਆ ਰਵੇ ਫਿਰ ਤੇ ਭੈੜਾ ਹੀ ਲੱਗੂ ਨਾ ਆਪਾਂ ਨੂੰ ਜਿਹੜਾ ਕੰਮ ਕੁੱਤੇ ਦਾ ਉਹ ਕੁੱਤੇ ਵਾਲਾ ਕਰੇ ਜਿਹੜਾ ਇਨਸਾਨ ਹੈ ਉਹ ਇਨਸਾਨ ਬਣ ਕੇ ਰਵੇ ਉਹ ਇਨਸਾਨੀਅਤ ਦੇ ਤਲ ਤੋਂ ਥੱਲੇ ਨਾ ਗਿਰੇ ਉਹ ਕੰਮ ਮਾੜਾ ਹੈ 84 ਮਾੜੀ ਹੈ ਕਿਹੜੀ 84 ਜਿਹੜਾ ਬੰਦਾ ਅੰਦਰ 84 ਚ ਪੈਂਦਾ ਜਦੋਂ ਆਪਾਂ ਜਿਉਂਦੇ ਜਾਗਦੇ ਵੇਖਣ ਨੂੰ ਬੰਦੇ ਹੁੰਦੇ ਆ ਪਰ ਕਰਤੂਤ ਕਰਕੇ ਕਰਮ ਕਰਕੇ ਅਸੀਂ ਕੁੱਤੇ ਗਧੇ ਵਾਲੇ ਕੰਮ ਲੱਗ ਜਾਂਦੇ ਆ ਕਰਨ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਇਹ ਮਾੜਾ ਹੈ ਬਸ ਬਚੋ 84 ਤੋਂ ਪਰ ਕਿਹੜੀ ਤੋਂ ਭਾਈ ਜਿਹੜੀ ਬੰਦੇ ਦੇ ਅੰਦਰ ਹੁਣ ਅਸੀਂ 84 ਮਟਾਉਣ ਲਈ ਇੱਥੇ ਲੋਕਾਂ ਨੇ ਜ਼ਮੀਨਾਂ ਦਾਨ ਕਰਤੀਆਂ ਕੀ ਗੱਲ ਹੋ ਗਈ ਕਹਿੰਦਾ ਅੱਗੇ ਮੁੜ ਕੇ ਮੈਂ ਮਰਨ ਤੋਂ ਬਾਅਦ ਕਿਤੇ 84 ਦੇ ਚੱਕਰ 'ਚ ਨਾ ਪੈ ਜਾ ਜ਼ਮੀਨਾਂ ਦਾਨ ਕਰੀ ਜਾਂਦਾ ਘਰ ਬਾਰ ਦੇਈ ਜਾਂ ਲੁਟਾ ਤੇ ਕਈਆਂ ਨੇ ਇਹ ਬਾਹਮਣ ਨੇ ਪੈਦਾ ਕੀਤਾ ਸੀ ਕਹਿੰਦਾ ਸੀ ਸਾਰਾ ਕੁਝ ਦਾਨ ਕਰਕੇ ਕਾਂਸੀ ਦੇ ਵਿੱਚ ਆਰੇ ਥੱਲੇ ਆਪਣੇ ਆਪ ਨੂੰ ਚਰਾ ਲਓ ਕਹਿੰਦਾ ਸ਼ਿਵ ਜੀ ਦਾ ਆਰਾ ਲੱਗਿਆ ਜਿਹੜਾ ਆਪਣੇ ਆਪ ਨੂੰ ਆਰੇ ਥੱਲੇ ਸਾਰਾ ਕੁਝ ਦਾਨ ਕਰਕੇ ਚਰਾ ਲੂਗਾ ਕਹਿੰਦੇ ਉਹਨੂੰ ਅੱਗੇ ਸਵਰਗ ਮਿਲੇਗਾ ਤੇ ਵੇਖੋ ਕਈ ਬੰਦੇ ਇਦਾਂ ਦੇ ਵੀ ਸੀ ਲਾਲਚ ਵਿੱਚ ਵੀ ਮੇਰਾ ਜੰਮਣ ਮਰਨ ਖਤਮ ਮੈਂ ਮੁੜ ਕੇ 84 ਦੇ ਚੱਕਰ 'ਚ ਪਾਉਂ ਨਹੀਂ ਉਹ ਬੰਦੇ ਆਪਣਾ ਸਾਰਾ ਕੁਝ ਦਾਨ ਕਰਕੇ ਤੇ ਕਾਂਸੀ 'ਚ ਜਾ ਕੇ ਆਰੇ ਨਾਲ ਆਪਣੇ ਆਪ ਨੂੰ ਚਰਾ ਲੈਂਦੇ ਸੀ ਐਡੇ ਭੋਲੇ ਲੋਕ ਸੀ ਐਡਾ ਲੁੱਟ ਜਾਲ ਸੀ 84 ਦਾ ਡਰਾਵਾ ਪਾ ਕੇ ਜਾਂ ਤੇ ਬੰਦਾ ਲੋੜ ਕਰਕੇ ਇਹਨਾਂ ਲੋਕਾਂ ਦੀਆਂ ਗੱਲਾਂ ਮੰਨਦਾ ਹੈ ਮਜਬੂਰੀ ਕਰਕੇ ਤਰਲੇ ਲੈਂਦਾ ਸਵਾਰਥ ਕਰਕੇ ਤੇ ਜਾਂ ਫਿਰ ਡਰਦਾ ਤਾਂ ਹੀ ਮੰਨਦਾ ਡਰਦਾ ਮਾਰਾ ਕਰਦਾ ਜਾਂ ਹੁਣ ਬੰਦਾ ਨੰਗੇ ਪੈਰੀ ਤੁਸੀਂ ਦੇਖੋ ਵੀ ਨੰਗੇ ਪੈਰੀ ਜਾ ਰਿਹਾ ਹੋਵੇ ਯਾਤਰਾ ਕਰਨ ਚੱਲਿਆ ਨੰਗੇ ਪੈਰੀ ਚਾਹੇ ਉਹ ਨੈਣਾ ਦੇਵੀ ਦੇ ਚੱਲਿਆ ਹੋਵੇ ਚਾਹੇ ਉਹ ਸਾਡੇ ਗੁਰਦੁਆਰੇ ਕਿਸੇ ਚੱਲਿਆ ਹੋਵੇ ਅਨੰਦਪੁਰ ਸਾਹਿਬ ਪੈਦਲ ਚੱਲਿਆ ਹੋਵੇ ਨੰਗੇ ਪੈਰੀ ਹੋਵੇ ਪੈਰਾਂ 'ਚ ਰੋੜ ਚੁੱਭਦੇ ਹੋਣ ਦੋ ਕੰਮ ਹੋਣਗੇ ਜਾਂ ਤੇ ਬੰਦਾ ਕੁਝ ਲੈਣ ਚੱਲਿਆ ਮੰਗਤਾ ਹੈ ਮੰਗਣਾ ਚਾਹੁੰਦਾ ਹੈ ਤੇ ਜਾਂ ਫਿਰ ਡਰਿਆ ਹੋਇਆ ਹੈ ਤਾਂ ਚੱਲਿਆ ਹੋਰ ਤੀਜੀ ਗੱਲ ਨਹੀਂ ਜਾਂ ਤੇ ਡਰਿਆ ਹੈ ਵੀ ਮਰਨ ਤੋਂ ਬਾਅਦ ਕਿਤੇ ਮੇਰੇ ਐ ਨਾ ਹੋ ਜੇ ਡਰਦਾ ਮਾਰਾ ਚੱਲਿਆ ਤੇ ਜਾਂ ਫਿਰ ਇਹਨੂੰ ਕੋਈ ਲੋੜ ਹੈ ਲਾਲਚ ਬੰਦਾ ਰੱਬ ਨੂੰ ਅੱਜ ਮੰਨ ਰਿਹਾ ਹੈ ਇਹ ਕੁਝ ਕਰਦਾ ਜਾਂ ਲਾਲਚ ਵਸ ਹੋ ਕੇ ਜਾਂ ਫਿਰ ਡਰ ਕਰਕੇ ਇਹ ਦੋ ਗੱਲਾਂ ਹੈ ਜਿੰਨੇ ਲੋਕ ਜਾ ਰਹੇ ਜਾਂ ਤੇ ਕੁਝ ਮੰਗਣ ਗਏ ਹੈ ਲਾਲਚ ਹੈ ਤੇ ਜਾਂ ਫਿਰ ਡਰ ਹੈ ਵੀ ਗਾਂ ਅੱਗੇ ਭਲਾ ਹੋ ਜੇ ਸਾਡਾ ਅੰਦਰ ਡਰ ਬੈਠਾ ਪਰਮਾਤਮਾ ਨੂੰ ਮੰਨਣਾ ਸੀ ਪਰ ਇਦਾਂ ਨਹੀਂ जे रब तो डरते हो तो जे जिस बंदे तो तुसी डरते होवो ओदे तो खेड़ा छडान नू जी करदा है जिदे नाल जिदे तो डरिए ओदे नाल प्यार नहीं पै सकदा कदे जिदे तो बंदा डरदा है ओदे नाल प्यार नहीं कर सकदा कदे जिस रब दा डर है ओ रब नाल प्यार किदां पै जू साडा परमात्मा तो डराया जांदा है सानू वी रब तेरे ऐ कर दू रब ऐ कर दू परमात्मा ऐ कर दू बंदा डरदा ही ए कुछ करदा है पर डर दे नाल कदे भगती नहीं हो सकदी प्रेम पैदा नहीं हो सकदा फिर बेनती नूं समझो एक एक एक डर है निर्मल भौ पाया हर गुण गाया हर वेखै राम हदूरे एक निर्मल डर है एक शुद्ध भौ भी हुंदा है एक हुंदा है दुश्मन दा डर पर एक हुंदा है मां दा डर प्यो दा डर ये किन्ना वधिया डर है ਇਹ ਪਿਆਰ ਵਾਲਾ ਡਰ ਹੈ ਇਹਨੂੰ ਨਿਰਮਲ ਭਉ ਕਹਿੰਦੇ ਆ ਜਿਵੇਂ ਹੁਣ ਮੰਨ ਲਓ ਅਗਲਾ ਕਵੇ ਵੀ ਉੱਥੇ ਤੇਰਾ ਦੁਸ਼ਮਣ ਖੜਾ ਹੈ ਗਲੀ 'ਚ ਇਹ ਡਰ ਕਿੱਦਾਂ ਦਾ ਤੇ ਜੇ ਅਗਲਾ ਕਵੇ ਮਾਂ ਖੜੀ ਹੈ ਡੰਡਾ ਲੈ ਕੇ ਇਹ ਡਰ ਕਿੱਦਾਂ ਦਾ ਇਹ ਤੇ ਆਪਾਂ ਹੱਸ ਪਾਗੇ ਵੀ ਕੋਈ ਗੱਲ ਨਹੀਂ ਡੰਡਾ ਹੀ ਮਾਰ ਹੀ ਲਊ ਫਿਰ ਮਨ ਤੇ ਮਾਂ ਨੇ ਜਾਣ ਮਾਂ ਦਾ ਡਰ ਉਹ ਜਿਹਾ ਨਾ ਇਹ ਡਰ ਹੈ ਜਿਹੜਾ ਬੜਾ ਮਿੱਠਾ ਹੈ ਇਹ ਡਰ ਵਧੀਆ ਹੈ ਇਹ ਡਰ ਹੈ ਜਿਹੜਾ ਡਰਾਉਣ ਵਾਲਾ ਨਹੀਂ ਐ ਥੋੜਾ ਵੀ ਮਾਂ ਗੋਲੀ ਮਾਰ ਦੂ ਮੇਰੇ ਪਤਾ ਹੈ ਇਹ ਡਰ ਜਿਹੜਾ ਐਦਾਂ ਦਾ ਡਰ ਚਾਹੀਦਾ ਰੱਬ ਦਾ ਵੀ ਉਹ ਹੈ ਮੇਰਾ ਆਪਣਾ ਹੀ ਹੈ ਉਹਦਾ ਡਰ ਹੈ ਨਾ ਜਿਹੜਾ ਐਦਾਂ ਨਹੀਂ ਡਰਨ ਵਾਲਾ ਇੱਕ ਦੁਸ਼ਮਣ ਖੜਾ ਲੈ ਕੇ ਬੰਦੂਕ ਖੜਾ ਹੈ ਉਹਦਾ ਵੇਖੋ ਕਿੱਦਾਂ ਦਾ ਡਰ ਹੈ ਇੱਕ ਪਿਓ ਖੜਾ ਹੈ ਡੰਡਾ ਲੈ ਕੇ ਉਹਦਾ ਡਰ ਕਿੰਨਾ ਫਰਕ ਹੈ ਰੱਬ ਤੋਂ ਡਰਨਾ ਹੈ ਪਰ ਆਪਣੇ ਪਿਓ ਵਾਂਗੂ ਡਰਨਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐ ਡਰੋ ਵੀ ਮਾਂ ਜਿਵੇਂ ਮਾਂ ਹੁੰਦੀ ਹੈ ਬਸ ਮਾਲਾ ਡਰ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਤਾਂ ਕਰਕੇ ਜਿਹੜਾ ਇਹ ਸਾਡੇ ਦਿਮਾਗ 'ਚ ਬਿਠਾਤਾ ਵੀ 84 ਮਾੜੀ ਹੈ ਭਾਈ ਮਾੜੀ ਹੈ ਪਰ ਜਦੋਂ ਬੰਦਾ ਅੰਦਰੋਂ 84 'ਚ ਪੈ ਜਾਂਦਾ ਇਨਸਾਨ ਜੰਮਿਆ ਤੇ ਇਨਸਾਨ ਬਣ ਕੇ ਰਵੀ ਇਨਸਾਨ 'ਚੋਂ ਜੇ ਇਨਸਾਨੀਅਤ ਮਰ ਜੇ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਸਾਡੇ ਅੰਦਰੋਂ ਪਸ਼ੂ ਪੂਣਾ ਮਰਨਾ ਚਾਹੀਦਾ ਇਨਸਾਨ ਵਿੱਚੋਂ ਇਨਸਾਨੀਅਤ ਨਾ ਕਦੇ ਮਰੇ ਇਹ ਚੇਤਾ ਰੱਖਿਓ ਇਨਸਾਨ ਵਿੱਚੋਂ ਜੇ ਇਨਸਾਨੀਅਤ ਮਰ ਗਈ ਫਿਰ ਕਿਸੇ ਕੰਮ ਨਹੀਂ ਤੇ ਸਾਡੇ ਵਰਗੇ ਬੌਲੇ ਐਂ ਸਮਝੀ ਜਾਂਦੇ ਐ ਮੈਂ ਕਹਿੰਦਾ ਇਦਾਂ ਹੀ ਧਾਰਨਾ ਪੜਦੇ ਰਹੇ ਸਾਰੇ ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ ਪਸ਼ੂਆਂ ਦੇ ਹੱਡ ਵੇਖਦੇ ਤੇ ਪੰਗਤੀ ਫਿਰ ਨਾਲ ਕਿਹੜੀ ਮਰ ਪੜਾਂਗੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਵੀ ਪਸ਼ੂਆਂ ਦੇ ਹੱਡ ਚੰਮ ਵਿਕ ਜਾਂਦੇ ਐ ਬੰਦਾ ਬੰਦਾ ਤੇ ਕਿਸੇ ਕੰਮ ਆਉਂਦਾ ਨਹੀਂ ਪਰ ਅੱਜ ਦੇ ਨਿਆਣੇ ਨੇ ਸਾਨੂੰ ਸਵਾਲ ਕਰਨਾ ਹੈ ਵੀ ਅੱਖਾਂ ਤੇ ਬੰਦੇ ਦੀਆਂ ਕੱਢ ਕੇ ਦੂਜੇ ਬੰਦੇ ਦੇ ਪਾ ਦਿੰਦੇ ਐ ਅੱਖਾਂ ਜਿੰਨੀ ਕੀਮਤ ਪਸ਼ੂਆਂ ਦੇ ਹੱਡਾਂ ਦੀ ਥੋੜੋ ਐ ਜਿੰਨਾ ਬੰਦੇ ਦੀਆਂ ਅੱਖਾਂ ਮਰੇ ਦੀਆਂ ਬੰਦੇ ਅੱਖਾਂ ਦੂਜੇ ਬੰਦੇ ਨੂੰ ਪੈ ਜਾਂਦੀਆਂ ਲੀਵਰ ਕੱਢਿਆ ਜਾ ਸਕਦਾ ਕਈ ਚੀਜ਼ਾਂ ਲੋਕ ਡੋਨੇਟ ਕਰ ਦਿੰਦੇ ਨੇ ਆਪਣਾ ਸਾਰੇ ਦਾ ਸਾਰਾ ਸਰੀਰ ਦੇ ਦਿੰਦੇ ਭਾਈ ਬੰਦੇ ਦਾ ਸਰੀਰ ਵੀ ਤੇ ਕੰਮ ਆ ਰਿਹਾ ਅੱਖਾਂ ਕੰਮ ਆਉਂਦੀਆਂ ਵੇਖੋ ਫਿਰ ਅਗਲਾ ਕਹਿੰਦਾ ਬਾਣੀ 'ਚ ਤੇ ਲਿਖਿਆ ਬੰਦੇ ਦਾ ਸਰੀਰ ਕੰਮ ਨਹੀਂ ਆਉਂਦਾ ਇਹ ਨਹੀਂ ਲਿਖਿਆ ਇਹਦਾ ਅਰਥ ਹੈ ਜੇ ਇਨਸਾਨ 'ਚੋਂ ਇਨਸਾਨੀਅਤ ਮਰ ਜੇ ਨਰੂ ਮਰੇ ਨਰ ਕਾਮ ਨਾ ਆਵੇ ਜੇ ਇਨਸਾਨ 'ਚੋਂ ਇਨਸਾਨੀਅਤ ਮਰ ਜੇ ਕਿਸੇ ਕੰਮ ਦਾ ਨਹੀਂ ਬੰਦੇ 'ਚ ਬੰਦਿਆਂ ਵਾਲੀ ਗੱਲ ਹੀ ਨਹੀਂ ਹੈ ਫਿਰ ਉਹ ਬੰਦਾ ਕਾਹਦਾ ਹੋਇਆ ਤੇ ਜੇ ਉਹਦੇ ਅੰਦਰੋਂ ਪਸ਼ੂ ਪੁਣਾ ਮਰੇ ਪਸ਼ੂ ਮਰੇ ਦਸ ਕਾਜ ਸਵਾਰ ਫਿਰ ਹੈ ਕੰਮ ਦਾ ਜੇ ਪਸ਼ੂ ਪੁਣਾ ਮਰ ਜੇ ਫਿਰ ਕਿਹੜੀਆਂ ਜੂਨਾਂ 'ਚ ਨਹੀਂ ਪੈਣਾ ਭਾਈ ਜਿਹੜਾ ਬੰਦਾ ਜੂਨਾਂ 'ਚ ਪੈਂਦਾ ਵੇਖਣ ਨੂੰ ਬੰਦਾ ਪਰ ਅੰਦਰੋਂ ਕੁੱਤਿਆਂ ਵਾਲੇ ਕੰਮ ਕਰਦਾ ਹਲਕਿਆ ਫਿਰਦਾ ਭਾਰ ਢੋਈ ਜਾਂਦਾ ਗਧਿਆਂ ਵਾਲੇ ਕੰਮ ਕਰਦਾ ਅੰਦਰ ਕਾਂ ਕਾਂ ਕਰਦਾ ਰਹਿੰਦਾ ਹਰ ਵੇਲੇ ਬਸ ਆਪਾਂ ਜਿਉਂਦੇ ਜੀ 84 ਵਿੱਚ ਨਹੀਂ ਪੈਣਾ ਤੇ ਮਰਨ ਤੋਂ ਬਾਅਦ ਮਾਲਕ ਦੀਆਂ ਮਾਲਕ ਜਾਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ એનર્ਜੀ ਹੈ ਪਤਾ ਨਹੀਂ ਕਿੱਦਾਂ ਇਹ ਰੂਪ ਧਾਰਦੀ ਹੈ ਕੀ ਬਣੂ ਕਿੱਦਾਂ ਬਣਦੀ ਹੈ ਮਾਲਕ ਦੀਆਂ ਮਾਲਕ ਜਾਣੇ ਜੇ ਚਿੜੀ ਬਣਾ ਦੂ ਦਿਮਾਗ ਵੀ ਦੇ ਕੇ ਭੇਜੂ ਚਿੰਤਾ ਦੀ ਕੋਈ ਗੱਲ ਨਹੀਂ ਕੀੜੀਆਂ ਵੀ ਲੈਣ ਬਣਾ ਕੇ ਚੱਲਦੀਆਂ ਸਾਨੂੰ ਤੇ ਐਗਜ਼ੈਂਪਲਾਂ ਦਿੰਦੇ ਆ ਵੀ ਉਹਨਾਂ ਤੋਂ ਸਿੱਖ ਲਓ ਹੁਣ ਸਾਨੂੰ ਭਾਈ ਗੁਰਦਾਸ ਜੀ ਨਹੀਂ ਕਹਿੰਦੇ ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚੱਲੀ ਜਾਤ ਇੱਕ ਟੱਕ ਪੱਕ ਡੱਕ ਮੱਗ ਸਾਵਧਾਨ ਹੈ ਜੈਸੇ ਕੂੰਜ ਪਾਂਤ ਭੱਲੀ ਭਾਂਤ ਸਾਂਤ ਸਹਿਜ ਮੈਂ ਉੱਡਤ ਆਕਾਸ਼ਚਾਰੀ ਅੱਗ ਹੈ ਅਗਵਾਨ ਹੈ जैसे मिर्ग माल चाल चलत टलत नाहे जत्र तत्र अगर भागी रमत तत ध्यान है चीटी खग मिर्ग सन मुख पाछे लागे जाहे प्राणी गुरपंथ छाड़ चलत अज्ञान है। ਕਹਿੰਦੇ ਇੱਕ ਕੀੜੀ ਦੂਜੀ ਕੀੜੀਆਂ ਦੇ ਮਗਰ ਇੱਕ ਵੇਖਿਓ ਤੁਸੀਂ ਕੀੜੀਆਂ ਇੱਕ ਕੀੜੀ ਸਿਆਣੀ ਕੀੜੀ ਅੱਗੇ ਲਾ ਕੇ ਫਿਰ ਮਗਰ ਤੁਰਦੀਆਂ ਲਾਈਨ ਬਣਾ ਕੇ ਵੇਖੋ ਗੁਣ ਹੈ ਉਹਨਾਂ ਚ। ਇਸੇ ਤਰ੍ਹਾਂ ਤੁਸੀਂ ਕਿਤੇ ਕੁੰਜਾਂ ਨੂੰ ਉੱਡਦੀਆਂ ਵੇਖਿਓ ਕੁੰਜਾਂ ਦੋ ਲਾਈਨਾਂ ਬਣਾ ਲੈਂਦੀਆਂ ਪਰ ਇੱਕ ਵਿਚਾਲੇ ਉੱਡਦੀ ਹੈ ਜਿਵੇਂ ਗਲੇਲ ਨਹੀਂ ਹੁੰਦੀ ਗਲੇਲ ਇਦਾਂ ਉੱਡਦੀ ਇੱਕ ਅੱਗੇ ਅਗਵਾਈ ਕਰਦੀ ਹੈ ਬਾਕੀ ਸਾਰੀਆਂ ਮਗਰ ਉੱਡਦੀਆਂ ਪਾਂਤ ਬਣਾ ਕੇ ਜੈਸੇ ਪੂੰਜ ਪਾਂਤ। ਇਸੇ ਤਰ੍ਹਾਂ ਮਿਰਗ ਨੇ ਜਿਹੜੇ ਉਹ ਵੀ ਕਹਿੰਦੇ ਲਾਈਨ ਬਣਾ ਕੇ ਤੁਰਦੇ ਆ ਮਿਰਗਾ ਜੈਸੇ ਮਿਰਗ ਮਾਲ ਮਿਰਗਾਂ ਦਾ ਝੁੰਡ ਉਹ ਵੀ ਲਾਈਨ ਬਣਾ ਕੇ ਕਈ ਵਾਰੀ ਤੇ ਮਿਰਗ ਲੰਘ ਜਾਣ ਨਾ ਕਿਸੇ ਖੇਤ ਚੋਂ ਕੱਖ ਵੀ ਨਹੀਂ ਛੱਡਦੇ ਜੇ ਖਾਣ ਤੇ ਲੱਗ ਜਾਣ ਤੇ ਜੇ ਲੰਘਣ ਤੇ ਆਉਣ ਤੇ ਪੈੜ ਤੇ ਪੈੜ ਧਰ ਕੇ ਲੰਘ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਐ ਡੰਡੀ ਬਣਾ ਕੇ ਲੰਘਦੇ ਆ ਸਾਰੇ ਇੱਕ ਅੱਗੇ ਲੱਗਦਾ ਹੈ ਬਾਕੀ ਸਾਰੇ ਮਗਰ ਲੱਗ ਜਾਂਦੇ ਆ। ਉਹ ਕਹਿੰਦੇ ਮਿਰਗ ਮਿਰਗ ਪਿੱਛੇ ਲੱਗ ਜਾਂਦੇ ਐ ਕੀੜੀਆਂ ਕੀੜੀ ਪਿੱਛੇ ਲੱਗ ਜਾਂਦੀਆਂ ਕੂੰਜਾਂ ਕੂੰਜ ਪਿੱਛੇ ਉੱਡਦੀਆਂ ਕਹਿੰਦੇ ਤੂੰ ਗੁਰੂ ਪਿੱਛੇ ਵੀ ਨਹੀਂ ਲੱਗਦਾ ਆਖੋ ਸਤਨਾਮ ਚੀਟੀ ਖੱਗ ਮਿਰਗ ਸਨਮੁਖ ਪਾਛੈ ਲਾਗੇ ਜਾਹੇ ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ। ਕਹਿੰਦੇ ਰੱਬ ਦਾ ਰਾਹ ਛੱਡ ਕੇ ਤੂੰ ਹੋਰ ਹੀ ਪਾਸੇ ਤੁਰਿਆ ਫਿਰਦਾ ਤੇਰੇ ਨਾਲੋਂ ਤੇ ਪਸ਼ੂ ਪੰਛੀ ਚੰਗੇ ਐ। ਮੇਰੇ ਕਹਿਣ ਦਾ ਭਾਵ ਇਹ ਹੈ ਵੀ ਕੀੜੀ ਬਣਾਊਗਾ ਤੇ ਤਾਂ ਵੀ ਲਾਈਨ 'ਚ ਚੱਲਣ ਦੀ ਜਾਚ ਆਪੇ ਹੀ ਆ ਜਾਂਦੀ ਹੈ। ਅਸੀਂ ਇਹਦੀ ਟੈਨਸ਼ਨ ਕਿਉਂ ਲਈ ਪਈ ਹੈ ਵੀ ਮਰਨ ਤੋਂ ਬਾਅਦ ਕੀ ਹੋਣਾ ਹੈ ਗੱਲ ਜਿਉਂਦਿਆਂ ਦੀ ਕਰੀਏ। ਪਹਿਲੇ ਧਰਮ ਇਦਾਂ ਦੇ ਪਹਿਲੇ ਸਮਿਆਂ ਵਿੱਚ ਜੋ ਸਿੱਖਿਆ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਜੰਮਣ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ। ਪਰ ਗੁਰੂ ਗ੍ਰੰਥ ਸਾਹਿਬ ਗੱਲ ਕਰਦੇ ਹੈ ਜੰਮਣ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਵਿੱਚ ਵਾਲਾ ਟਾਈਮ ਹੈ ਜਿਹੜਾ ਨਾ ਜੰਮਣ ਤੋਂ ਪਹਿਲਾਂ ਕਿਸੇ ਨੇ ਵੇਖਿਆ ਨਾ ਮਰਨ ਤੋਂ ਬਾਅਦ ਕਿਸੇ ਨੇ ਵੇਖਿਆ ਉਹਦੀ ਗੱਲ ਕਰੋ ਜੋ ਸਾਹਮਣੇ ਜੋ ਅੱਜ ਹੈ ਪ੍ਰੈਜੈਂਟ। ਨਾ ਪਾਸਟ ਦੀ ਗੱਲ ਕਰੋ ਨਾ ਫਿਊਚਰ ਦੀ ਗੱਲ ਕਰੋ ਨਾ ਭੂਤਕਾਲ ਦੀ ਨਾ ਭਵਿੱਖਕਾਲ ਭਵਿੱਖਤ ਦੀ ਗੱਲ ਕਰੋ ਵਰਤਮਾਨ ਜੋ ਵਰਤ ਰਿਹਾ ਅੱਜ ਅੱਜ ਦੀ ਗੱਲ ਕਰੋ। ਬੰਦਾ ਅੱਜ ਬਣਾਓ ਬੰਦੇ ਨੂੰ ਇਨਸਾਨ ਅੱਜ ਬਣਾਓ। ਮਰਨ ਤੋਂ ਬਾਅਦ ਦੇ ਡਰਾਬੇ ਨਾ ਦਿਓ ਮਰਨ ਤੋਂ ਬਾਅਦ ਦੇ ਲਾਲਚ ਨਾ ਦਿਓ। ਨਾਲ ਇੱਕ ਗੱਲ ਹੋਰ ਹੈ ਆਪਾਂ ਕਮਲੇ ਇਹੋ ਜੀਆਂ ਗੱਲਾਂ ਤੇ ਭਰੋਸਾ ਕਰ ਲੈਂਦੇ ਆ। ਜੇ ਕੋਈ ਬੰਦਾ ਕਵੇ ਵੀ ਇਸ ਜਨਮ ਦੇ ਵਿੱਚ ਤੂੰ ਕਬਜ਼ਾ ਇਸ ਜਨਮ ਦੇ ਵਿੱਚ ਰਜਿਸਟਰੀ ਕਰਾ ਦਿੰਦੇ ਆ ਤੈਨੂੰ। ਜੇ ਕੋਈ ਬੰਦਾ ਸਾਨੂੰ ਕਵੇ ਰਜਿਸਟਰੀ ਕਰਾ ਲੈ ਇਸ ਜਨਮ ਵਿੱਚ ਠੀਕ ਹੈ ਜੀ ਕਬਜ਼ਾ ਅਗਲੇ ਜਨਮ ਵਿੱਚ ਕਰਾਉਂਗੇ ਕਦੇ ਬੋਲੋ। ਆਪਾਂ ਕਹਾਂਗੇ ਪਾਗਲ ਸਮਝਦਾ ਤੂੰ ਮੈਨੂੰ ਐਦਾਂ ਕਿਵੇਂ ਹੋ ਸਕਦਾ। ਅਗਲਾ ਕਹੇ ਕਿਸ਼ਤਾਂ ਭਰੀ ਚੱਲ ਟਰੈਕਟਰ ਅਗਲੇ ਜਨਮ 'ਚ ਦੇ ਦਾਂਗੇ ਤੈਨੂੰ। ਆਪਾਂ ਕਹਾਂਗੇ ਲੈ ਹੱਦ ਹੋ ਗਈ ਇਹ ਕਿਵੇਂ ਭਰੋਸਾ ਕਰ ਲਾਂਗੇ ਅਸੀਂ ਵੀ ਅਗਲੇ ਜਨਮ 'ਚ ਟਰੈਕਟਰ ਮਿਲ ਜੂਗਾ ਕਿਸ਼ਤਾਂ ਐਦ ਕੀ ਭਰਾਂ। ਧਰਮ ਵਾਲੇ ਪਾਸੇ ਅੱਖਾਂ ਬੰਦ ਕਰਕੇ ਬੰਦਾ ਮੰਨ ਲੈਂਦਾ ਵੀ ਹਾਂ ਜੀ ਹਾਂ ਮਿਲ ਜੂ ਜੀ ਮਿਲ ਜੂ। ਸਾਡੇ ਵਰਗੇ ਇੱਥੇ ਬਹਿ ਕੇ ਬੂਬ ਨੇ ਸਾਡੇ ਵਰਗੇ ਬੂਬ ਨੇ ਐ ਕਹਿਣਗੇ 10 ਗੁਣਾ ਇੱਥੇ 70 ਗੁਣਾ ਅੱਗੇ ਤੇ ਧਰਮ ਦਾ ਨਾਂ ਹੋਣ ਕਰਕੇ ਵੀ ਧਰਮ ਵਾਲਾ ਕੰਮ ਹੈ ਨਾ ਇਧਰਲੇ ਪਾਸੇ ਉਹਦੀ ਬੰਦਾ ਮੰਨ ਜਾਂਦਾ ਹੈ ਆਖੋ ਸਤਨਾਮ। ਅਗਲਾ ਕਹਿੰਦਾ ਚੱਕੋ 2 ਕਿੱਲੇ ਮੇਰੇ ਬਣਾ ਲਓ ਡੇਰਾ ਪਰ ਅਗਲੇ ਜਨਮ ਵਿੱਚ ਮੈਨੂੰ ਹਿਸਾਬ ਲਾ ਲਓ ਵੀ ਤੁਸੀਂ 70 ਗੁਣਾ ਕਿਹਾ ਉਹ 2 ਦਾ ਡਬਲ ਕਰ ਲੈਂਦੇ 70 ਗੁਣਾ ਆਪ ਹੀ ਹਿਸਾਬ ਲਾ ਕੇ ਬਹਿ ਜਾਂਦਾ ਵੀ ਅਗਲੇ ਸਾਲ ਤੇ ਸੈਂਕੜੇ ਕਿੱਲੇ ਹੀ ਮਿਲ ਜਾਣੇ ਨੇ ਮੈਨੂੰ ਬਹੁਤੇ ਤੇ ਐਂ ਫਸੇ ਹੋਏ ਐ ਆਖੋ ਸਤਨਾਮ। ਕਿਉਂਕਿ ਧਰਮ ਦੇ ਨਾਂ ਤੇ ਬੰਦਾ ਛੇਤੀ ਫਸ ਜਾਂਦਾ ਹੈ। ਇਹ ਫਸਾਉਣ ਵਾਲਾ ਧਰਮ ਹੈ ਜਿਹੜਾ ਅੱਜ ਚੱਲਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਿਮਾਗ ਖੋਲ ਆਪਣਾ ਵਰਤ ਜਿਹੜੀ ਗੁਰਮਤ ਦੀ ਸਮਝਾਉਣ ਦਾ ਤਰੀਕਾ ਗੁਰੂ ਜੀ ਦਾ ਉਹ ਤੇ ਦਿਮਾਗ ਖੋਲਦੇ ਆ ਸਾਡਾ ਡੈਡ ਨਾ ਰਹਿ ਕਾਇਮ ਹੋ ਮਾੜਾ ਜਿਹਾ। ਤੈਨੂੰ ਕੋਈ ਲੁੱਟ ਕਿਵੇਂ ਜਾਵੇ ਨਾ ਕੋਈ ਬਾਬਾ ਨਾ ਕੋਈ ਲੀਡਰ ਦੋ ਹੀ ਖਤਰੇ ਨੇ ਅੱਜ ਦੇ ਸਮੇਂ 'ਚ। ਧਰਮ ਦੇ ਨਾਂ ਤੇ ਬਾਬੇ ਲੁੱਟ ਲੈਣਗੇ ਤੇ ਉਧਰੋਂ ਵੋਟਾਂ ਦੇ ਨਾਂ ਤੇ ਲੀਡਰਾਂ ਨੇ ਲੁੱਟ ਕੇ ਲੈ ਜਾਣਾ ਹੁੰਦਾ। ਕਮਲਾ ਨਾ ਬਣ ਜੀ ਕਿਤੇ ਲੁੱਟਿਆ ਨਾ ਜਾਈ ਭਾਈ ਇਹ ਖਿਆਲ ਰੱਖੀਏ ਗੱਲ ਬਣੂਗੀ ਫਿਰ ਕਾਇਮ ਹੋਵੋ ਪਿਆਰੇ ਦਿਮਾਗ ਥੋੜਾ ਜਿਹਾ ਵਰਤਣਾ ਸ਼ੁਰੂ ਕਰੋ ਹੁਣ ਆਪਾਂ ਗੱਲ ਕੀ ਕਰਦੇ ਸੀ ਵੀ ਰੱਬ ਦੇ ਦਰਸ਼ਨ ਹੁੰਦੇ ਆ ਬਿਲਕੁਲ ਹੁੰਦੇ ਆ ਕਿਹਦੇ ਚੋਂ ਹੁੰਦੇ ਆ ਜੀ ਆਪਣੇ ਆਪ ਚੋਂ ਆਪਣੇ ਆਪ ਚੋਂ ਕਿਵੇਂ ਉਹ ਰੱਬ ਦੀ ਗੱਲ ਕਰੋ ਜਿਹੜਾ ਗੁਰੂ ਨਾਨਕ ਨੇ ਦੱਸਿਆ ਗੁਰੂ ਨਾਨਕ ਜੀ ਰੱਬ ਕਹਿੰਦੇ ਆ ਗੁਣਾਂ ਨੂੰ ਤੇ ਜਿਹਦੇ ਵਿੱਚ ਆ ਰੱਬ ਦੇ ਗੁਣ ਦਿਸਦੇ ਆ ਕਹਿੰਦੇ ਉਹਦੇ ਚੋਂ ਰੱਬ ਦਿਸਦਾ ਅਸੀਂ ਆਪਣੇ ਆਪ ਚੋਂ ਵੇਖੀਏ ਤੇ ਸਾਨੂੰ ਆਪਣੇ ਆਪ ਚੋਂ ਰੱਬ ਦੇ ਦਰਸ਼ਨ ਆਪਣੇ ਆਪ ਚੋਂ ਕਿਵੇਂ ਭਲਾ ਕਿਹੜੇ ਕਿਹੜੇ ਗੁਣ ਆਪਾਂ ਜਾਤ ਪਾਤ ਨਾ ਮੰਨੀਏ ਆਪਾਂ ਮੰਨੀਏ ਸਾਰੇ ਇੱਕ ਓੰਕਾਰ ਬੰਦਾ ਬਿਰਤੀ ਕਰਕੇ ਵੇਖੋ ਸਭ ਨੂੰ ਇੱਕੋ ਜਿਹਾ ਸਮਝ ਤੇਰ ਮੇਰ ਦੂਰ ਕਰ ਮੌਜਾਂ ਮਾਣੀਏ ਰੱਬ ਦੇ ਬੰਦਿਆਂ ਨੂੰ ਰੱਬ ਸਤਨਾਮ ਸੱਚੇ ਹੋ ਜੀਏ ਜ਼ਿੰਦਗੀ 'ਚ ਸੱਚ ਲੈ ਆਈਏ ਕਰਤਾ ਪੁਰਖ ਕ੍ਰੀਏਟ ਕਰੀਏ ਕੁਛ ਨਾ ਕੁਛ ਜਿਵੇਂ ਨਾ ਕੁਮਾਰ ਭਾਂਡਾ ਬਣਾਉਂਦਾ ਹੈ ਤੇ ਭਾਂਡੇ ਦੇ ਵਿੱਚੋਂ ਦਿਸੇ ਕੁਮਾਰ ਮਤਲਬ ਕਿ ਇੰਨਾ ਵਧੀਆ ਕੰਮ ਕੀਤਾ ਹੋਵੇ ਕਰਨ ਵਾਲੇ ਦੀ ਸਿਫਤ ਨਿਕਲੇ ਮਨੋ ਮਨੀ ਵਧੋ ਵਧੀ ਸਿਫਤ ਨਿਕਲੇ ਮੰਨ ਲਓ ਕਿਸੇ ਬੰਦੇ ਨੇ ਆਵਾਜ਼ਾ ਬਣਾਇਆ ਹੈ ਤੇ ਬਣਾਉਣ ਵਾਲੇ ਦੀ ਕਮਾਲ ਹੈ ਯਾਰ ਵੀ ਵਧੀਆ ਬਣਾਇਆ ਦਿਸੇ ਤੇਰੀ ਕਲਾ ਚੋਂ ਕੰਮ ਆਪਣਾ ਇੱਦਾਂ ਵਧੀਆ ਕਰਿਆ ਕਰ ਵੀ ਤੇਰੇ ਕੰਮ ਚੋਂ ਤੂੰ ਦਿਸੇ ਫਸਲ ਜਦੋਂ ਤੇਰੀ ਐਂ ਲਹਿਰਾਵੇ ਉਦੋਂ ਪਤਾ ਲੱਗੇ ਵੀ ਬੰਦਾ ਗੇੜੇ ਮਾਰਦਾ ਰਿਹਾ ਇਹ ਗੋਡੀਆਂ ਕਰਦਾ ਆ ਕੇ ਇੰਨੀ ਰੀਝ ਨਾਲ ਕੰਮ ਕਰ ਜਿਹੜਾ ਕਰਦਾ ਕ੍ਰੀਏਟ ਕਰ ਕੁਛ ਟਲਿਆ ਨਾ ਕਰ ਤਨਖਾਹ ਲੈ ਕੇ 50,000 ਤੇ ਕੰਮ ਕਰਕੇ ਦਵੇ 20,000 ਦਾ 50,000 ਜੇ ਲੈਣਾ ਤੇ ਲੱਖ ਦਾ ਕੰਮ ਕਰਕੇ ਦੇ ਅਗਲੇ ਨੂੰ ਕੁਛ ਨਵਾਂ ਵੀ ਕ੍ਰੀਏਟ ਕਰ ਇਹ ਗੁਣ ਨੇ ਤੇਰੀ ਜ਼ਿੰਦਗੀ 'ਚ ਮੇਰੀ ਜ਼ਿੰਦਗੀ 'ਚ ਦਿਸਣੇ ਚਾਹੀਦੇ ਆ ਆਪਣੇ ਆਪ 'ਚੋਂ ਰੱਬ ਵੇਖਣਾ ਇਹਨਾਂ ਗੁਣਾਂ 'ਚੋਂ ਦਿਸਣਾ ਤੇ ਇਹਦੇ ਲਈ ਉਦਮ ਵੇਖੋ ਕਿੰਨਾ ਕਰਨਾ ਪਊਗਾ ਮਿਹਨਤ ਕਿੰਨੀ ਕਰਨੀ ਪਊਗੀ ਆਲਸ ਛੱਡਣੀ ਪੈਣੀ ਹੈ ਆਲਸ ਜਿਹੜਾ ਬੰਦਾ ਕਰਦਾ ਨਹੀਂ ਮਿਹਨਤ ਕਰੂਗਾ ਕੰਮ ਡਬਲ ਕਰੇਗਾ ਹੁਣ ਸੋਚ ਕੇ ਵੇਖੋ ਵੀ ਜੇ ਬੰਦਾ ਲਵੇ 50,000 ਕੰਮ ਕਵੇ ਕਰੇ ਲੱਖ ਦਾ ਉਹ ਬੰਦੇ ਨੂੰ ਰਿਟਾਇਰਮੈਂਟ ਦੇਣ ਨੂੰ ਜੀ ਕਰਦਾ ਬੋਲੋ ਤੇ ਜਿਹੜਾ ਬੰਦਾ ਲੈਂਦਾ 50,000 ਹੈ ਕੰਮ 10,000 ਦਾ ਨਹੀਂ ਕਰਦਾ ਫਿਰ ਕੀ ਹੁੰਦਾ ਮਗਰੋਂ ਕਦੋਂ ਲਊਗਾ ਇਦਾਂ ਹੀ ਸੋਚਦੇ ਆਪਾਂ ਕਦੋਂ ਪੈੜਾ ਕਦੋਂ ਛੱਡੂ ਸਾਡਾ ਖੇੜਾ ਇਦਾਂ ਹੀ ਸੋਚਦੇ ਫਰਕ ਹੈ ਬਹੁਤ ਇਹ ਗੁਣ ਨੇ ਇਹ ਗੁਣ ਪ੍ਰਗਟ ਕਰਨ ਲਈ ਤੈਨੂੰ ਹੀ ਮਿਹਨਤ ਕਰਨੀ ਪੈਣੀ ਹੈ ਨਾ ਫਿਰ ਇਹੀ ਕਮਾਈ ਕਰੀਦੀ ਹੈ ਰੱਬ ਬਾਹਰ ਕੱਢਣ ਲਈ ਪ੍ਰਗਟ ਕਰਨ ਲਈ ਆਲਸ ਛੱਡਣੀ ਪੈਣੀ ਹੈ ਉਦਮ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਗੁਣਾਂ ਨੂੰ ਪ੍ਰਗਟ ਕਰੋ ਅੱਗੇ ਕੀ ਹੈ ਜੀ ਸਤਨਾਮ ਅੱਗੇ ਕਰਤਾ ਪੁਰਖ ਅੱਗੇ ਨਿਰਭਉ ਰੱਬ ਕਿਸੇ ਤੋਂ ਡਰਦਾ ਨਹੀਂ ਅਸੀਂ ਵੀ ਨਾ ਡਰੀਏ ਨਿਰਭਉ ਡਰ ਨਾ ਹੋਵੇ ਨਿਡਰ ਰੱਬ ਤੋਂ ਬਿਨਾਂ ਕਿਸੇ ਤੋਂ ਡਰੀਏ ਨਾ ਰੱਬ ਵੀ ਨਹੀਂ ਡਰਦਾ ਆਪਣੇ ਚੋਂ ਗੁਣ ਪ੍ਰਗਟ ਕਰ ਵੀ ਰੱਬ ਤੋਂ ਰੱਬ ਡਰਨਾ ਨਹੀਂ ਕਿਸੇ ਤੋਂ ਸੱਚ ਤੇ ਖੜਨਾ ਹੈ ਪਰ ਸਾਡੀ ਬੜੀ ਵੱਡੀ ਪ੍ਰੋਬਲਮ ਹੈ ਆਹ ਗੱਲ ਧਿਆਨ ਨਾਲ ਸੁਣਿਓ ਪਿਆਰਿਓ ਸਾਰੇ ਜਣੇ ਕਾਇਮ ਹੋ ਕੇ ਸੁਣੋ ਜਿਹੜਾ ਰੱਬ ਦਾ ਗੁਣ ਆਹ ਹੈ ਨਾ ਇਹ ਪ੍ਰਗਟ ਕਰਨਾ ਬਹੁਤ ਔਖਾ ਹੈ ਨਿਰਭਉ ਇੱਥੇ ਨਾ ਇੱਕ ਡਰਿਆ ਡਰਿਆ ਬੰਦਾ ਹੈ ਅੱਜ ਸਾਡਾ ਜਿਹੜਾ ਸਿਸਟਮ ਹੈ ਅੱਜ ਡਰੇ ਹੋਏ ਹਾਂ ਅਸੀਂ ਬਹੁਤ ਘਬਰਾਏ ਘਬਰਾਏ ਡਰੇ ਡਰੇ ਇੱਥੇ ਰਹਿੰਦੇ ਹਾਂ ਕਿਉਂਕਿ ਡਰਾਇਆ ਗਿਆ ਕੌਨਫੀਡੈਂਸ ਪੈਦਾ ਨਹੀਂ ਕੀਤਾ ਗਿਆ ਵਿਦੇਸ਼ਾਂ ਵਿੱਚ ਜਦੋਂ ਤੁਸੀਂ ਇਲਾਜ ਕਰਾਉਣ ਜਾਂਦੇ ਹੋ ਨਾ ਅਮਰੀਕਾ ਕੈਨੇਡਾ ਚ ਡਾਕਟਰਾਂ ਕੋਲ ਜਦੋਂ ਮੈਂ ਖੁਦ ਕਈ ਵਾਰੀ ਮੈਂ ਡਾਕਟਰ ਦੀ ਉੱਥੇ ਸਲਾਹ ਲਈ ਬੈਠਿਆ ਮਰੀਜ਼ ਬੈਠਦਾ ਡਾਕਟਰ ਖੜਦਾ ਚੇਅਰ ਤੇ ਡਾਕਟਰ ਨਹੀਂ ਬੈਠਦਾ ਡਾਕਟਰ ਖੜਾ ਹੁੰਦਾ ਮਰੀਜ਼ ਬੈਠਦਾ ਤੁਹਾਡੇ ਕੋਲ ਡਾਕਟਰ ਚੱਲ ਕੇ ਆਉਂਦਾ ਹੈ ਯਾਨੀ ਕਿ ਮੈਂ 8-10 ਡਾਕਟਰਾਂ ਨੂੰ ਮਿਲਿਆ ਮੈਂ ਘੱਟ ਤੋਂ ਘੱਟ ਅਮਰੀਕਾ 2 ਸਾਲ ਪਹਿਲਾਂ ਮੈਨੂੰ ਉਦੋਂ ਅਲਰਜੀ ਦੀ ਪ੍ਰੋਬਲਮ ਸੀ ਤੇ ਮੈਂ ਡਾਕਟਰਾਂ ਦੀ ਬਹੁਤ ਸਲਾਹ ਲਈ ਮੈਂ ਸਪੈਸ਼ਲ ਗਿਆ ਸੀ ਅਮਰੀਕਾ ਇਲਾਜ ਕਰਾਉਣ ਤੇ ਮੈਂ ਘੱਟ ਤੋਂ ਘੱਟ 10 ਡਾਕਟਰਾਂ ਕੋਲ ਮਿਲਿਆ ਮੈਨੂੰ ਇਦਾਂ ਅਟੈਂਡ ਕੀਤਾ ਉਹਨਾਂ ਨੇ ਵੀ ਜਦੋਂ ਵੀ ਤੁਸੀਂ ਤੁਸੀਂ ਜਦੋਂ ਐ ਬੈਠ ਜਾਂਦੇ ਹੋ ਨਿੱਕੇ ਨਿੱਕੇ ਡੱਬੇ ਬਾਕਸ ਜੇ ਬਣੇ ਆ ਉੱਥੇ 15 ਮਰੀਜ਼ ਬੈਠੇ ਆ ਡਾਕਟਰ ਆਉਂਦਾ ਚੱਲ ਕੇ ਤੁਸੀਂ ਇਦਾਂ ਬਹਿ ਗਏ, ਡਾਕਟਰ ਆਏਗਾ ਤੁਹਾਡੇ ਕੋਲ, 15 ਮਿੰਟ ਖੜਨਾ ਪਵੇ, ਅੱਧਾ ਘੰਟਾ ਖੜਨਾ ਪਵੇ, ਡਾਕਟਰ ਖੜਦਾ, ਮਰੀਜ਼ ਬੈਠਾ, ਪੁਲਿਸ ਵਾਲਾ ਖੜਦਾ, ਡਰਾਈਵਰ ਗੱਡੀ ਚ ਬੈਠਾ, ਇਦਾਂ ਆ ਉੱਥੇ ਵੀ ਜਦੋਂ ਚੈੱਕ ਕਰਨ ਆਉਂਦੇ ਨੇ ਉਹ ਇਦਾਂ ਆ ਕੇ ਗੱਡੀ ਰੋਕਦੇ ਆ, ਗੱਡੀ ਬੰਦਾ ਰੋਕ ਲੈਂਦਾ, ਪੁਲਿਸ ਮੁਲਾਜ਼ਮ ਚੱਲ ਕੇ ਆਉਂਦਾ, ਗੱਡੀ ਰੋਕ ਕੇ ਆਪਦੀ ਸ਼ੀਸ਼ਾ ਖੋਲਦਾ, ਅਗਲਾ ਲਿਆਓ ਜੀ ਲਾਇਸੈਂਸ, ਉਹ ਬਾਹਰ ਖੜਾ ਹੁੰਦਾ ਗੱਡੀ ਵਾਲਾ ਗੱਡੀ 'ਚ ਬੈਠਦਾ, ਕਿਉਂਕਿ ਗੱਲ ਇਹ ਹੈ ਨਾ ਵੀ ਸਰਵਿਸ ਚੱਲ ਰਹੀ ਹੈ, ਸਰਵਿਸ ਤੇ ਸਰਵਿਸ ਨੂੰ ਪੰਜਾਬੀ 'ਚ ਕੀ ਕਹਿੰਦੇ ਆ ਬੋਲੋ, ਸੇਵਾ, ਭਲਾ ਕਾਹਦੇ ਲਈ ਨੇ, ਪੁਲਿਸ ਕਾਹਦੇ ਲਈ ਹੈ ਭਲਾ, ਜਨਤਾ ਦੀ, ਬੋਲੋ, ਡਾਕਟਰ ਸੇਵਾ ਵਾਸਤੇ, ਤੇ ਟੀਚਰ, ਟੀਚਰ ਖੜਦੇ ਨੇ, ਸਟੂਡੈਂਟ ਪੜ੍ਹਦੇ ਨੇ ਬਹਿ ਕੇ, ਉਹ ਟੀਚਰ ਖੜਦਾ, ਸਾਡੇ ਫਰਕ ਹੈ, ਉੱਥੇ ਸਾਡੇ ਕਿਹਾ ਜਾਂਦਾ ਸਰ, ਉੱਥੇ ਟੀਚਰ ਆਪਣੇ ਸਰ ਦਾ ਨਾਂ ਲੈਂਦੇ ਆ, ਜੇ ਮੰਨ ਲਓ ਮਿਸਟਰ ਜੌਨ ਹੋਵੇ ਨਾਮ ਡਾਕਟਰ ਦਾ, ਤੇ ਉਹ ਕੀ ਕਹਿਣਗੇ, ਮਿਸਟਰ ਜੌਨ ਮੇਰੇ ਕੁਐਸਚਨ ਦਾ ਆਨਸਰ ਦਿਓ, ਆਹ ਮੇਰਾ ਕੁਐਸਚਨ, ਇਦਾਂ ਬੋਲਦੇ ਆ ਬੱਚੇ ਟੀਚਰ ਦੇ ਸਾਹਮਣੇ, ਹਿੰਮਤ ਕਰਦੇ ਆ, ਨਾਂ ਲੈਂਦੇ ਆ ਟੀਚਰ ਦਾ, ਤੁਸੀਂ ਲੈ ਲਓਗੇ ਪਿਆਰੇ ਵੀ ਬਲਦੇਵ ਸਿੰਘ ਸਾਡੇ ਮਾਸਟਰ ਦਾ ਨਾਂ ਹੋਵੇਗਾ, ਬਲਦੇਵ ਸਿੰਘ ਗੱਲ ਸੁਣ ਕਹਿ ਦੋਗੇ, ਅਗਲਾ ਡੰਡਾ ਨਹੀਂ ਮਾਰਦੇ ਵੀ ਤੂੰ ਸਰ ਨਹੀਂ ਕਿਹਾ ਮੈਨੂੰ, ਓਏ ਸਿਖਾਇਆ ਹੀ ਇਹ ਕੁਝ ਗਿਆ ਸਰ, ਡਰਾਇਆ ਗਿਆ ਬੰਦਾ, ਤਾਂ ਹੀ ਤੇ ਇਕੱਠੇ ਜੇ ਹੋਈ ਜਾਂਦੇ ਹੋ, ਦੂਜੇ ਐ ਜੇ ਨਹੀਂ ਹੋਈ ਜਾਂਦੇ, ਐ ਹੋ ਹੀ ਨਹੀਂ ਰਹੇ, ਸਿਖਾਇਆ ਹੀ ਇਹ ਗਿਆ, ਜਿੱਥੇ ਬੰਦਾ ਬਹਿੰਦਾ ਐ ਭੇਡ ਬਣਾ ਕੇ ਭਾਂਦੇ ਨੇ ਇਕੱਠਾ ਜਿਹਾ ਕਰਕੇ, ਜਦੋਂ ਅੰਦਰੋਂ ਡਰਿਆ ਡਰਿਆ ਹੁੰਦਾ ਫਿਰ ਬਹਿੰਦੇ ਕਿਵੇਂ ਹੋ ਤੁਸੀਂ, ਜਦੋਂ ਬੰਦਾ ਹੁਣ ਤੁਸੀਂ ਨਵੇਂ ਬੱਚੇ ਨੂੰ ਬੈਠੇ ਨੂੰ ਜਿਹੜਾ ਪੜ੍ਹਦਾ ਕਾਲਜ ਵਿੱਚ ਤੇ ਪੁਰਾਣੇ ਨੂੰ ਵੇਖੋ ਬੈਠੇ, ਉਹ ਇਕੱਠਾ ਹੀ ਹੋਈ ਜਾਂਦਾ, ਪੁਰਾਣੀਆਂ ਬੁੜੀਆਂ ਨੂੰ ਬੈਠੀਆਂ ਨੂੰ ਵੇਖੋ, ਵੇਖਣ ਨਾ ਲੱਗ ਜਾਓ, ਹੁਣ ਇੱਧਰ ਧਿਆਨ ਰੱਖੋ ਤੁਸੀਂ ਮੇਰੀ ਗੱਲ ਵੱਲ, ਗੱਲ ਸੁਣੋ ਧਿਆਨ ਨਾਲ, ਜੋ ਗੱਲ ਕਰਦਾ ਉਹਨੂੰ ਗੱਲ ਨੂੰ ਪਕੜੋ, ਇਹਨਾਂ ਨੁਕਤਿਆਂ ਨੂੰ ਫੜੋ, ਸੁਣੋ ਧਿਆਨ ਨਾਲ, ਪੁਰਾਣਿਆਂ ਨੂੰ ਬੈਠਿਆਂ ਨੂੰ ਵੇਖੋ, ਤੁਸੀਂ ਜਦੋਂ ਕਿਤੇ ਇਦਾਂ ਇਦਾਂ ਕੰਮ ਕਰਨ ਵਾਲੇ ਆ, ਉਹ ਬਸ ਐਂ ਇਕੱਠੇ ਜਿਹੀ ਹੋਈ ਜਾਣਗੇ, ਲੱਤਾਂ ਵੀ ਐਂ ਜੇ, ਹੱਥ ਵੀ ਵਿੱਚ ਜੇ, ਤੇ ਇੱਕ ਬੰਦਾ ਐਂ ਬਹਿੰਦਾ ਚੌੜਾ ਹੋ ਕੇ ਕੌਨਫੀਡੈਂਸ ਨਾਲ ਗੱਲ ਕਰਦਾ, ਫਰਕ ਹੈ ਬਹੁਤ, ਸਾਡੀ ਜਿਹੜੀ ਪੜ੍ਹਾਈ ਹੈ, ਸਾਡੀ ਐਜੂਕੇਸ਼ਨ ਹੈ, ਜੋ ਸਾਨੂੰ ਬਣਾਇਆ ਜਾ ਰਿਹਾ, ਸਾਨੂੰ ਬਣਾਇਆ ਹੀ ਇਦਾਂ ਦੇ ਜਾਂਦਾ, ਸਾਡੇ ਸ਼ੁਰੂ ਤੋਂ ਹੀ ਇਹ ਚੀਜ਼ਾਂ ਹੈ, ਸਕੂਲ ਵਿੱਚ ਜਾਣਾ ਹੈ ਉੱਥੇ ਤੁਸੀਂ ਟੀਚਰ ਤੋਂ ਡਰ ਕੇ ਰਹਿਣਾ ਹੈ, ਡਰਦੇ ਡਰਦੇ ਰਹਿਣਾ, ਹਰ ਜਗ੍ਹਾ ਡਰ ਡਰ ਕੇ, ਜਿਹੜਾ ਅੰਦਰ ਕੌਨਫੀਡੈਂਸ ਬਿਲਡ ਨਹੀਂ ਹੋਣ ਦਿੱਤਾ, ਉਤਸ਼ਾਹ ਮਾਰਤਾ ਸਾਡਾ, ਪੈਸ਼ਨ ਜਿਹੜਾ ਉਹ ਮਾਰ ਦਿੱਤਾ, ਹਿੰਮਤ ਨਹੀਂ ਸਾਡੀ, ਤੇ ਉਹ ਜਿਹੜਾ ਡਰ ਹੈ ਉਹ ਬੜੀ ਵੱਡੀ ਪੱਧਰ ਤੇ ਪ੍ਰਗਟ ਹੋ ਗਿਆ, ਉਹ ਡਰਦਾ ਡਰਦਾ ਬੰਦਾ ਹਮੇਸ਼ਾ ਹੀ ਡਰੀ ਜਾਂਦਾ, ਹੁਣ ਵੇਖੋ ਜਿਹੜੇ ਬੱਚੇ 'ਚ ਟੀਚਰ ਸਾਹਮਣੇ ਗੱਲ ਕਰਨ ਦੀ ਹਿੰਮਤ ਹੈ, ਹੁਣ ਟੀਚਰ ਜਦੋਂ ਕਲਾਸ ਵਿੱਚ ਟੀਚਰ ਆਇਆ, ਰਿਸਪੈਕਟ ਟੀਚਰ ਕਰਦੇ ਨੇ, ਬੱਚੇ ਟੀਚਰ ਦੀ ਰਿਸਪੈਕਟ ਕਰਦੇ ਹੈ, ਰਿਸਪੈਕਟ ਤੇ ਕਰਦੇ ਹੈ, ਪਰ ਜਦੋਂ ਇਦਾਂ ਨਾਂ ਲੈ ਲੈਣਾ ਮਿਸਟਰ ਜੌਨ, ਆਹ ਗੱਲ ਇਦਾਂ ਕਿਵੇਂ, ਆਹ ਕਿਵੇਂ ਪੁੱਛਣ ਦੀ ਹਿੰਮਤ ਹੈ, ਉਹੀ ਬੱਚੇ ਜਿੱਦਣ ਫਿਰ ਵੱਡੇ ਵੱਡੇ ਰਾਸ਼ਟਰਪਤੀ ਦੇ ਸਾਹਮਣੇ ਜਾਂ ਕਦੇ ਪ੍ਰਧਾਨ ਮੰਤਰੀ ਸਾਹਮਣੇ ਉਹ ਬੱਚਾ ਜਿੱਦੇ ਜਾਂਦਾ ਹੈ, ਉਹਦੇ ਵੀ ਫਿਰ ਨਾਂ ਲੈ ਕੇ, ਜੇ ਮਿਸਟਰ ਓਬਾਮਾ ਹੈ ਨਾ, ਉੱਥੋਂ ਦੇ ਬੱਚੇ ਮਿਸਟਰ ਓਬਾਮਾ ਕਹਿ ਕੇ ਬੋਲਦੇ ਹੈ, ਨਾਂ ਲੈ ਕੇ, ਹਿੰਮਤ ਹੈ ਉਹਨਾਂ 'ਚ, ਕਿਉਂਕਿ ਬਚਪਨ ਤੋਂ ਭਰਿਆ ਹੀ ਇਹ ਕੁਛ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਨੂੰ ਡਰਾਇਆ ਗਿਆ, ਸਾਡੇ ਦਿਮਾਗ 'ਚ ਡਰ ਬਿਠਾਇਆ ਗਿਆ ਬਚਪਨ ਤੋਂ, ਅਸੀਂ ਡਰੇ ਹੋਏ ਲੋਕ, ਉਹ ਬਚਪਨ ਤੋਂ ਹੀ ਇਦਾਂ ਸਿਖਾਉਂਦੇ ਆ, ਡਾਕਟਰ ਖੜੇਗਾ ਮਰੀਜ਼ ਬੈਠੇਗਾ, ਟੀਚਰ ਖੜੇਗਾ ਸਟੂਡੈਂਟ ਬੈਠੇਗਾ, ਆਫੀਸਰ ਖੜੇਗਾ ਪੁਲਿਸ ਆਫੀਸਰ ਖੜੇਗਾ, ਪਰ ਡਰਾਈਵਰ ਚਾਹੇ ਤੁਹਾਡੇ ਕੋਲ ਗਲਤੀ ਵੀ ਕੀਤੀ ਹੈ, ਲਾਇਸੈਂਸ ਨਹੀਂ ਨਾ, ਪਰ ਉਹਨੇ ਤੁਹਾਨੂੰ ਅੰਦਰ ਬੈਠੇ ਨੂੰ ਅਟੈਂਡ ਕਰਨਾ, ਅੰਦਰ ਬਹਿ ਕੇ ਕੁਰਸੀ ਉਹਦੇ ਤੇ ਕਾਰ ਦੇ ਵਿੱਚ ਆ ਕੇ ਖੜ ਕੇ ਚੈੱਕ ਕਰਕੇ, ਨਾਲੇ ਤੇਰਾ ਚਲਾਨ ਵੀ ਕੱਟ ਜੂ ਬਾਅਦ 'ਚ ਤੈਨੂੰ, ਤੇ ਥੈਂਕ ਯੂ ਜਾਣ ਲੱਗੇ ਐਵੇਂ ਕਹਿ ਕੇ ਜਾਊ ਤੈਨੂੰ, ਇਹ ਚੀਜ਼ਾਂ ਸਿਖਾਈਆਂ ਗਈਆਂ, ਧਿਆਨ ਨਾਲ ਸੁਣੋ ਪਿਆਰਿਓ, ਜਿਹੜੀ ਗੱਲ ਕਰਦਾ ਵਿਆਖਿਆ ਗੁਰਬਾਣੀ ਦੀ ਹੈ ਪਰ ਅੱਜ ਦੇ ਹਿਸਾਬ ਨਾਲ ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਜਿਹੜਾ ਨਾ ਨਿਰਭਉ ਦਾ ਗੁਣ ਹੈ ਤੇਰਾ ਉਹ ਇੱਥੇ ਪ੍ਰਗਟ ਹੋਣਾ ਪ੍ਰਗਟ ਹੋਣ ਦਾ ਮਤਲਬ ਮੈਂ ਹੁਣ ਕਬਰ ਤੋਂ ਨਹੀਂ ਡਰਦਾ ਮੈਂ ਕੀ ਆ ਨਿਰਭਉ ਮੈਂ ਹੁਣ ਗੁੱਗੇ ਤੋਂ ਨਹੀਂ ਡਰਦਾ ਮੈਂ ਕੀ ਆ ਨਿਰਭਉ ਮੈਂ ਭੂਤਾਂ ਪ੍ਰੇਤਾਂ ਤੋਂ ਨਹੀਂ ਡਰਦਾ ਮੈਂ ਹੁਣ ਕੀ ਆ ਨਿਰਭਉ ਸਵਾਦ ਉਹਦੇ ਆਉ ਜਿਹਦੇ ਸਰਪੰਚ ਤੋਂ ਵੀ ਨਾ ਡਰੇ ਜਿਹਦੇ MLA ਤੋਂ ਵੀ ਨਾ ਡਰੇ ਜਿਹਦੇ ਨਾਲ ਇਲਾਕੇ ਦੇ ਮੰਤਰੀ ਤੋਂ ਵੀ ਨਾ ਡਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਦੇ ਉਹ ਗ੍ਰਾਂਟ ਖਾ ਜਾਂਦੇ ਨੇ ਅੱਖ ਚੱਕ ਪਾ ਕੇ ਗੱਲ ਕਰ ਸਕੇ ਕਿੱਧਰ ਗਈ ਗ੍ਰਾਂਟ ਕਿੱਧਰ ਗਈ ਸਾਡੀ ਉਹ ਹੈ ਨਿਰਭਉ ਸਮਾਜ ਦੇ ਹਰ ਫੀਲਡ ਵਿੱਚ ਤੇਰੇ 'ਚ ਚਮਕ ਆਵੇ ਕੱਲੇ ਕਬਰ ਤੋਂ ਨਹੀਂ ਡਰਦਾ ਉਹ ਤੇ ਠੀਕ ਹੈ ਡਰਨ ਵਾਲੀ ਗੱਲ ਹੀ ਨਹੀਂ ਸੀ ਉਹ ਤੇ ਠੀਕ ਸੀ ਗੱਲ ਕਬਰ ਤੋਂ ਤੂੰ ਡਰਦਾ ਗੁੱਗਾ ਕੋਈ ਚੀਜ਼ ਹੀ ਨਹੀਂ ਤੈਨੂੰ ਡਰ ਨਹੀਂ ਲੱਗਦਾ ਠੀਕ ਹੈ ਇਹ ਤਾਂ ਗੱਲ ਨੋਰਮਲ ਹੈ ਪਰ ਜਿਹੜਾ ਚੰਗਾ ਭਲਾ ਬੋਲਦਾ ਵੀ ਹੈ ਜਾਗਦਾ ਵੀ ਹੈ ਤੇ ਖਤਰਾ ਹੈ ਜਿੱਥੇ ਵੀ ਇੱਥੇ ਬੋਲਣਾ ਖਤਰਨਾਕ ਹੈ ਕੇਸ ਪਵਾ ਦੂ ਅੰਦਰ ਕਰਾ ਦੂ ਉੱਥੇ ਹਿੰਮਤ ਪਾਲਣ ਦੀ ਗੱਲ ਹੈ ਉੱਥੇ ਨਿਰਭਉ ਬਣਨ ਦੀ ਲੋੜ ਹੈ ਇਹ ਨੇ ਗੁਣ ਜਿਹੜੇ ਜ਼ਿੰਦਗੀ 'ਚ ਲਿਆਉਣੇ ਹੈ ਗਲਤ ਨੂੰ ਗਲਤ ਕਹਿਣ ਦੀ ਗੱਲ ਪਰ ਸਾਡੀ ਪ੍ਰੋਬਲਮ ਇਹ ਹੈ ਸਾਡੇ ਜਿਹੜਾ ਨਾ ਬੋਲੇ ਉਹਨੂੰ ਚੰਗਾ ਸਮਝਿਆ ਜਾਂਦਾ ਹੈ ਵਿਦੇਸ਼ਾਂ ਵਿੱਚ ਜਿਹੜਾ ਨਾ ਬੋਲੇ ਉਹਨੂੰ ਮਾੜਾ ਸਮਝਿਆ ਜਾਂਦਾ ਹੈ ਸਾਡੇ 'ਚ ਜਿਹੜਾ ਬੋਲੇ ਉਹਨੂੰ ਮਾੜਾ ਸਮਝਿਆ ਜਾਂਦਾ ਹੈ ਜੇ ਸਵਾਲ ਪੁੱਛੋਗੇ ਤੁਸੀਂ ਉਹਨੂੰ ਮਾੜਾ ਸਮਝਦੇ ਨੇ ਤੂੰ ਮੰਤਰੀ ਨੂੰ ਕਿਵੇਂ ਪੁੱਛ ਲਿਆ ਤੂੰ MLA ਨੂੰ ਕਿਵੇਂ ਪੁੱਛ ਲਿਆ ਤੂੰ ਸਰਪੰਚ ਦੇ ਅੱਗੇ ਬੋਲਣ ਵਾਲਾ ਕੌਣ ਹੈ ਤੂੰ ਅਫਸਰ ਦੇ ਅੱਗੇ ਬੋਲਣ ਵਾਲਾ ਕੌਣ ਹੈ ਸਾਨੂੰ ਇਦਾਂ ਮਾੜਾ ਸਮਝਿਆ ਜਾਂਦਾ ਤੂੰ ਬੋਲ ਨਹੀਂ ਸਕਦਾ ਬਾਹਰਲੇ ਜੇ ਨਾ ਬੋਲਣ ਤਾਂ ਮਾੜਾ ਸਮਝਿਆ ਜਾਂਦਾ ਵੀ ਕੀ ਗੱਲ ਜੇ ਤੇਰੇ ਮਨ ਵਿੱਚ ਸੀ ਤੇ ਤੂੰ ਪੁੱਛ ਲੈਣਾ ਸੀ ਹਿੰਮਤ ਕਰਦਾ ਇਸੇ ਕਰਕੇ ਸਾਰੇ ਦਾ ਸਾਰਾ ਸਿਸਟਮ ਠੀਕ ਹੈ ਇੱਕ ਹੋਰ ਅੱਜ ਇੱਥੋਂ ਗੱਲ ਸ਼ੁਰੂ ਕਰਦਾ ਮੈਂ ਧਿਆਨ ਨਾਲ ਸੁਣੋ ਹੁਣ ਨਿਰਭਉ ਦੀ ਗੱਲ ਚੱਲਦੀ ਹੈ ਇਹ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਪ੍ਰਗਟ ਕਰਕੇ ਵਿਖਾਉਣਾ ਹੈ ਇਹਨਾਂ ਨੂੰ ਆਪਣੇ ਵਿੱਚੋਂ ਲੱਭਣਾ ਹੈ ਇਹ ਸਾਡੇ 'ਚ ਹੈ ਨੇ ਇਹਨੂੰ ਪ੍ਰਗਟ ਕਰੋ ਸੁਣੋ ਧਿਆਨ ਨਾਲ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਨਾ ਸਾਡੀ ਅੱਜ ਉਹ ਸਾਨੂੰ ਬਚਪਨ ਤੋਂ ਲੱਗੀ ਹੈ ਚੰਗੇ ਬਣਨ ਦੀ ਚੰਗੇ ਬਣਨ ਕੀ ਚੰਗੇ ਬਣਨਾ ਨਹੀਂ ਚੰਗੇ ਬਣਨਾ ਚਾਹੀਦਾ ਹੈ ਪਰ ਕਈ ਬੰਦੇ ਚੰਗਾ ਦਿਸਣ ਵਾਸਤੇ ਸਾਰੀ ਜ਼ਿੰਦਗੀ ਘਾਲਣਾ ਘਾਲਦੇ ਰਹਿੰਦੇ ਐ ਪਰ ਚੰਗਾ ਉਹਨਾਂ ਨੂੰ ਫੇਰ ਕੋਈ ਨਹੀਂ ਸਮਝਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਣਿਓ ਧਿਆਨ ਨਾਲ ਸਾਡੇ ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਚੰਗਾ ਚੰਗਾ ਲੱਗਾ ਸਾਰਿਆਂ ਨੂੰ ਮੈਂ ਵੀ ਇਹ ਗੱਲ ਨੋਟ ਕੀਤੀ ਆ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਵੀ ਇਹਨੂੰ ਵੀ ਨਾਰਾਜ਼ ਨਾ ਕਰੋ ਯਾਰ ਇਹਦੇ ਨਾਲ ਵੀ ਠੀਕ ਹੈ ਮਨਾ ਨਾ ਕਰੋ ਹਿੰਮਤ ਹੀ ਨਹੀਂ ਕਰ ਸਕੇ ਨਾ ਕਰਨ ਦੀ ਇਦਾਂ ਹੁੰਦਾ ਹੈ ਵੀ ਆ ਵੀ ਆਇਆ ਹੈ ਇਹਨੂੰ ਵੀ ਚੱਲ ਕੋਈ ਨਹੀਂ ਮੈਨੂੰ ਚੇਤਾ ਹੈ ਵੀ ਮੈਂ ਆਪਣੇ ਪਿਛਲੇ 12-14 ਸਾਲ ਮੈਂ ਕੀਰਤਨ ਸ਼ੁਰੂ ਕੀਤਾ ਜਦੋਂ 99 ਤੋਂ ਲੈ ਕੇ 99 ਤੋਂ ਲੈ ਕੇ ਮੈਂ 2014 ਤੱਕ ਸਮਝ ਲਓ 15 ਸਾਲ ਮੈਂ ਕਿਸੇ ਨੂੰ ਜੇ ਕੋਈ ਸਾਡੇ ਬਾਬੇ ਆ ਗਏ ਸਾਡੇ ਮੇਰੇ ਮਿਲਣ ਵਾਲੇ ਨੇ ਕੋਈ ਨਾਨਕਸਰ ਵਾਲੇ ਹੈ ਕੋਈ ਰਾੜੇ ਵਾਲੇ ਹੈ ਜਾਂ ਕੋਈ ਹੋਰ ਬਾਬੇ ਟਕਸਾਲ ਵਾਲੇ ਆ ਗਏ ਕਈ ਬਾਬੇ ਮੈਨੂੰ ਆਉਂਦੇ ਸੀ ਮਿਲਣ ਕੋਈ ਕਿਸੇ ਸੰਪਰਦਾ ਦਾ ਕੋਈ ਕਿਸੇ ਸੰਪਰਦਾ ਦਾ ਤੇ ਮੈਂ ਤਾਂ ਸੋਚਦਾ ਸੀ ਵੀ ਮੈਨੂੰ ਅਗਲੇ ਨੇ ਟਾਈਮ ਮੰਗਿਆ ਮੈਂ ਔਖਾ ਹੋ ਕੇ ਵੀ ਜਾਵਾਂ ਵੀ ਭਾਦਸੋਂ ਦੇ ਦੀਵਾਨ ਦਾ ਐ ਕਰਦੇ ਆ ਇੱਥੇ 3:30 ਭੋਗ ਪਾ ਕੇ ਉਹਨਾਂ ਨੂੰ ਨਾ ਨਹੀਂ ਕਰਨੀ 5 ਵਜੇ ਪਹੁੰਚ ਜਾਾਂਗੇ ਜੀ ਕੋਈ ਗੱਲ ਨਹੀਂ ਵੀ ਐਵੇਂ ਵੀ ਚੰਗਾ ਸਮਝੂ ਅਗਲਾ ਨਹੀਂ ਤਾਂ ਅਗਲਾ ਕਹੂਗਾ ਵੀ ਲੈ ਇਹ ਆਪਣੀ ਆਕੜ ਜੀ ਤੁਰਿਆ ਫਿਰਦਾ ਵੀ ਸਾਨੂੰ ਹਾਂ ਨਹੀਂ ਕਰਦਾ ਅਸੀਂ ਟਾਈਮ ਮੰਗਦੇ ਆ ਵੀ ਮਨਾ ਕਰ ਦਿੰਦਾ ਐ ਸਮਝਦੇ ਸੀ ਕਈ ਵਾਰੀ ਵੀ ਚੰਗਾ ਸਮਝੂ ਅਗਲਾ ਹੁੰਦਾ ਰਿਹਾ ਲੈ 14 ਸਾਲ ਬਣੇ ਰਹੋ ਚੰਗੇ ਬੀਬੇ ਪੁੱਤ ਬਣ ਕੇ ਤੁਰੇ ਫਿਰੋ ਤੇ ਜਿੱਦੇ ਆ ਪੰਗਾ ਪੈ ਗਿਆ ਉਹ ਹੁਣ ਉਹ ਸਾਰੇ ਹੀ ਨੇ 14 ਸਾਲਾਂ ਦਾ ਕੀਤਾ ਕਿੱਧਰ ਹੀ ਗਿਆ ਮੁੜ ਕੇ ਕੋਈ ਨਹੀਂ ਖੜਿਆ ਸ੍ਰੀ ਵਾਹਿਗੁਰੂ ਕੀ ਕਰ ਲਿਆ ਬਣ ਗਏ ਚੰਗੇ ਫਿਰ ਬਣ ਗਿਆ ਮੈਂ ਚੰਗਾ ਗਲਤੀ ਹੈ ਬਹੁਤ ਵੱਡੀ ਤੁਸੀਂ ਜ਼ਿੰਦਗੀ 'ਚ ਨਾ ਸਾਡੇ ਤਾਂ ਜਿਹੜੇ ਨਾਟਕ ਚੱਲਦੇ ਨੇ ਬੀਬੀਓ ਸੁਣੋ ਤੁਸੀਂ ਤਾਂ ਜ਼ਿਆਦਾ ਵੇਖਦੇ ਹੋ ਨਾਟਕ ਜਿਹੜੇ TV 'ਚ ਆਉਂਦੇ ਉਹਦੇ 'ਚ ਤਾਂ ਇੱਕ ਵਿਚਾਰੀ ਜੀ ਬੀਬੀ ਹੁੰਦੀ ਹੈ ਹਰੇਕ ਨਾਟਕ ਇੱਕ ਵਿਚਾਰੀ ਦੀ ਬੀਬੀ ਪਾਤਰ ਇਦਾਂ ਦੀ ਬਣਾਈ ਹੁੰਦੀ ਹੈ ਬਣਾਉਣ ਵਾਲਾ ਨਾ ਫਿਰ ਉਹਦੀ ਉਹ ਵਿਚਾਰੀ ਜੀ ਦੇ ਨਾਲ ਸੱਸ ਵੀ ਧੱਕਾ ਕਰਦੀ ਹੈ ਉਹ ਫਿਰ ਵੀ ਹਾਥੀ ਜੋੜੀ ਜਾਂਦੀ ਹੈ ਉਹਦੇ ਘਰ ਵਾਲਾ ਵੀ ਧੱਕਾ ਕਰਦਾ ਫਿਰ ਵੀ ਹਾਥੀ ਜੋੜੀ ਜਾਂਦੀ ਹੈ ਉਹਦੇ ਬੱਚੇ ਵੀ ਧੱਕਾ ਕਰਦੇ ਐ ਉਹ ਵਿਚਾਰੀ ਜਿਹੜੀ ਹੈ ਜਾਂ ਫਿਰ ਕਈ ਵਿਚਾਰੇ ਹੁੰਦੇ ਨੇ ਵਿਲਨ ਉਹਦੇ ਨਾਲ ਧੱਕਾ ਕਰਦਾ ਸਾਰੇ ਉਹਦੇ ਨਾਲ ਧੱਕਾ ਕਰਦੇ ਐ ਉਹ ਵਿਚਾਰਾ ਕੋਟੀ ਖਾਈ ਜਾਂਦਾ ਸਾਰੀ ਜ਼ਿੰਦਗੀ ਪਤਾ ਕਿਉਂ ਵੀ ਮੈਂ ਚੰਗਾ ਬਣ ਕੇ ਰਵਾਂ ਮੈਨੂੰ ਕੋਈ ਮਾੜਾ ਨਾ ਕਵੇ ਆਖੋ ਸਤਨਾਮ ਮੇਰੀ ਵਾਹ ਸਮਝ ਆਈ ਗੱਲ ਜਿਹੜਾ ਇਹ ਚੰਗਾ ਬਣਨ ਵਾਲੀ ਬਿਮਾਰੀ ਹੈ ਸਾਡੇ ਚ ਚੰਗਾ ਦਿਸਣ ਵਾਲੀ ਬੰਦਾ ਚੰਗਾ ਤੇ ਹੋਣਾ ਚਾਹੀਦਾ ਹੈ ਇਹਦੇ ਚ ਕੋਈ ਸ਼ੱਕ ਨਹੀਂ ਪਰ ਕਈ ਬੰਦੇ ਚੰਗੇ ਬਣਦੇ ਬਣਦੇ ਕਿਸੇ ਨੂੰ ਟੋਕਦੇ ਨੇ ਕਹਿੰਦੇ ਨੇ ਕਿਸੇ ਨੂੰ ਕੁਝ ਚੰਗਾ ਲੱਗਾ ਤਾਂ ਇਹਨੂੰ ਵੀ ਨਾ ਨਾਰਾਜ਼ ਕਰੋ ਜੇ ਮੈਂ ਕਹਿਤਾ ਇਹ ਮੇਰੇ ਵਿਰੁੱਧ ਹੋ ਜੂ ਇਹਨੂੰ ਮੈਂ ਨਾਰਾਜ਼ ਨਾ ਕਰਾਂ ਜੇ ਮੈਂ ਇਹਨੂੰ ਕਹਿਤਾ ਇਹ ਮੇਰੇ ਵਿਰੁੱਧ ਹੋ ਜੂ ਚੰਗਾ ਕਹੂ ਮੈਨੂੰ ਚੱਲ ਇਹਦੇ ਨਾਲ ਵੀ ਬਣਾ ਕੇ ਰੱਖੋ ਇਹਦੇ ਨਾਲ ਵੀ ਬਣਾ ਕੇ ਰੱਖੋ ਇਹਦੇ ਨਾਲ ਵੀ ਬਣਾ ਕੇ ਰੱਖੋ ਵੀ ਮੈਨੂੰ ਅਗਲਾ ਚੰਗਾ ਸਮਝੇ ਕਿਸੇ ਨੂੰ ਟੋਕਦਾ ਨਹੀਂ ਇਸੇ ਕਰਕੇ ਚੰਗੇ ਬਣਨ ਵਾਲਿਆਂ ਨੇ ਨਾ ਟੋਕਣ ਕਰਕੇ ਸਾਰੇ ਸਮਾਜ ਦਾ ਹੀ ਬੇੜਾ ਵਹਾਤਾ ਚੰਗੇ ਬਣਨ ਵਾਲਿਆਂ ਨੇ ਚੰਗੇ ਲੱਗੀਏ ਪਰ ਇੱਕ ਗੱਲ ਤੁਹਾਨੂੰ ਕਲੀਅਰ ਕਹਿ ਦਿਆਂ ਮੈਂ ਆਪਣੇ ਤਜਰਬੇ ਚੋਂ ਦੱਸਦਾ ਇਹ ਪੱਕੀ ਗੱਲ ਮੈਂ ਅਜਮਾ ਕੇ ਵੇਖ ਲਈ ਵੀ ਜਿਹੜੇ ਬੰਦੇ ਨੇ ਤੈਨੂੰ ਚੰਗਾ ਨਹੀਂ ਨਾ ਸਮਝਣਾ ਤੂੰ ਲੱਖ ਕਰੀ ਜਾ ਜੋ ਮਰਜ਼ੀ ਉਹਨੇ ਇੱਕ ਨਾ ਇੱਕ ਦਿਨ ਤੇਰੇ ਵਿਰੁੱਧ ਚੱਲਣਾ ਹੀ ਚਾਹੀਦਾ ਜੋ ਮਰਜ਼ੀ ਕਰਦਾ ਇਹਦੇ ਨਾਲੋਂ ਚੰਗਾ ਦੋ ਸਾਲ ਟੁੱਟਣ ਨਾਲੋਂ ਦੋ ਸਾਲ ਬਾਅਦ ਟੁੱਟ ਜੂ ਅੱਜ ਹੀ ਤੋੜ ਲੈ ਕਈ ਰਿਸ਼ਤੇਦਾਰਾਂ ਦਾ ਨਾ ਤੁਸੀਂ ਐਂ ਕਰੀ ਜਾਂਦੇ ਹੋ ਵੀ ਯਾਰ ਜੇ ਠੋਕ ਕੇ ਜਵਾਬ ਦੇਤਾ ਫਿਰ ਐਵੇਂ ਨਾਰਾਜ਼ ਹੋ ਜੂ ਚੱਲ ਟਰੈਕਟਰ ਮੰਗਦਾ ਹੈ ਦੇ ਦਿਓ ਐਤਕੀ ਅਗਲਾ ਟਰੈਕਟਰ ਲੈ ਗਿਆ ਮੁੜ ਕੇ ਉਹਨੂੰ ਟਰਾਲੀ ਟੂੜੀ ਵਾਲੀ ਪਾਸੇ ਟਰਾਲੀ ਦੀ ਲੋੜ ਸੀ ਚੱਲ ਦੇ ਦਿਓ ਯਾਰ ਕਾਹਨੂੰ ਮਨਾ ਕਰਨਾ ਐਵੇਂ ਬੰਦਾ ਟੁੱਟ ਜਾਂਦਾ ਚੰਗੇ ਲੱਗੀਏ ਚੱਲ ਟਰਾਲੀ ਦੇ ਦਿੱਤੀ ਅਗਲੀ ਵਾਰੀ ਉਹ ਤੁਹਾਡੇ ਤੋਂ ਮਸ਼ੀਨ ਲੈ ਗਿਆ ਕੋਈ ਵੀ ਦੇ ਜੇ ਦੱਸ ਦਿਨ ਤੂੜੀ ਕੱਢਣ ਹੁਣ ਤੂੰ ਆਪਣਾ ਕੰਮ ਛੱਡ ਕੇ ਆਪਣੇ ਵਾਲਾ ਛੱਡ ਕੇ ਉਹਨੂੰ ਫੜਾ ਦੇ ਵੀ ਨਹੀਂ ਯਾਰ ਐਵੇਂ ਨਾਰਾਜ਼ ਕਾਹਨੂੰ ਕਰਨਾ ਬੰਦਾ ਐ ਸੋਚਦਾ ਤੇ ਲੈ ਹੁਣ ਅਗਲੀ ਵਾਰੀ ਉਹ ਫੇਰ ਟਰੈਕਟਰ ਮੰਗਣ ਆ ਗਿਆ 4 ਸਾਲ ਬਾਅਦ ਉਦੋਂ ਮਨਾ ਕਰਦੀ ਉਹ ਉਦੇ ਤੈਨੂੰ ਗਾਲਾਂ ਕੱਢਣ ਲੱਗ ਜੂ ਉਹਦੇ ਨਾਲ ਅੱਜ ਹੀ ਖਾ ਲੈ ਅੱਜ ਹੀ ਸ਼ੁਰੂ ਕਰ ਲੈ ਫਿਰ ਜਿਹੜਾ ਕੰਮ ਹੋਣਾ ਹੀ ਹੈ ਇਹ ਚੰਗੇ ਬਣਨ ਦੀ ਬਿਮਾਰੀ ਹੈ ਸਾਨੂੰ ਬੜੀ ਭੈੜੀ ਇਹਦੇ ਕਰਕੇ ਅਸੀਂ ਕਈ ਵਾਰੀ ਇੰਨੇ ਔਖੇ ਹੋਈ ਜਾਂਦੇ ਵੀ ਨਾ ਯਾਰ ਅਗਲੇ ਨੂੰ ਨਾਰਾਜ਼ ਨਹੀਂ ਕਰਨਾ ਅਗਲੇ ਨੂੰ ਨਾਰਾਜ਼ ਨਹੀਂ ਕਰਨਾ ਉਹ ਚੰਗੇ ਬਣਦੇ ਬਣਦੇ ਬਣਦੇ ਸਾਡਾ ਜਿਹੜਾ ਨੁਕਸਾਨ ਹੁੰਦਾ ਹੈ ਬਾਕੀ ਇੱਕ ਗੱਲ ਹੋਰ ਹੈ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਨਾ ਉਹ ਮੀਨੇ ਜੇ ਬਣ ਜਾਂਦੇ ਐ ਉਹਨਾਂ ਦੀ ਆਪਣੀ ਕੋਈ ਸ਼ਖਸੀਅਤ ਨਹੀਂ ਬਣਦੀ ਐ ਨਹੀਂ ਪਤਾ ਲੱਗਦਾ ਬੰਦੇ ਦਾ ਸਟੈਂਡ ਕੀ ਹੈ ਇਹ ਖੜਦਾ ਕਿਹਦੇ ਨਾਲ ਹੈ ਐ ਨਹੀਂ ਪਾਰਖੂ ਨਹੀਂ ਇਹ ਬੰਦਾ ਇਹ ਗਧਾ ਵੀ ਇਹਦੇ ਲਈ ਘੋੜਾ ਹੀ ਹੈ ਇਹਦੇ ਲਈ ਘੋੜਾ ਵੀ ਘੋੜਾ ਹੀ ਹੈ ਇਹ ਗਧੇ ਘੋੜੇ ਦਾ ਫਰਕ ਨਹੀਂ ਸਮਝਦਾ ਜਿਹੜਾ ਇਹਦਾ ਕਰਦਾ ਹੈ ਇਹ ਉਹਦਾ ਵੀ ਕਰਦਾ ਹੈ ਜਿਹੜਾ ਇਹਦਾ ਨਹੀਂ ਕਰਦਾ ਇਹ ਉਹਦਾ ਵੀ ਉਹਨਾਂ ਹੀ ਕਰਦਾ ਜਿਹੜਾ ਤੁਹਾਡਾ ਕਰਦਾ ਫਿਰ ਉਹ ਕਹਿੰਦਾ ਵੀ ਯਾਰ ਫਰਕ ਤੇ ਕੋਈ ਹੈ ਹੀ ਨਹੀਂ ਗਧੇ ਘੋੜੇ ਦਾ ਫਰਕ ਤੇ ਸਮਝ ਕਿਉਂ ਪਿਆਰਿਓ ਜੇ ਤੁਸੀਂ ਗਧੇ ਤੇ ਘੋੜੇ ਨੂੰ ਦੋਨਾਂ ਨੂੰ ਘੋੜਾ ਹੀ ਕਹਿਣਾ ਹੈ ਇਹ ਤੇ ਫਿਰ ਘੋੜੇ ਦੀ ਬੇਇੱਜ਼ਤੀ ਹੈ ਜੇ ਤੁਸੀਂ ਗਧੇ ਨੂੰ ਵੀ ਘੋੜਾ ਕਹਿਣਾ ਘੋੜੇ ਨੂੰ ਵੀ ਘੋੜਾ ਕਹਿਣਾ ਫਿਰ ਇਹ ਤੂੰ ਘੋੜੇ ਗਧੇ ਦੀ ਇੱਜ਼ਤ ਨਹੀਂ ਕਰਦਾ ਤੂੰ ਘੋੜੇ ਦੀ ਬੇਇੱਜ਼ਤੀ ਕਰਦਾ ਹੈ ਤੈਨੂੰ ਗਲਤ ਨੂੰ ਗਲਤ ਕਹਿਣਾ ਚਾਹੀਦਾ ਤੇ ਠੀਕ ਨੂੰ ਠੀਕ ਕਹਿਣਾ ਚਾਹੀਦਾ ਜਿਹੜਾ ਤੇਰਾ ਪੁੱਤ ਸੇਵਾ ਕਰਦਾ ਹੈ ਖੁੱਲ ਕੇ ਕਹਿ ਮੇਰਾ ਪੁੱਤ ਹੈ ਤੂੰ ਤੇ ਜਿਹੜਾ ਤੇਰਾ ਨਿਕੰਮਾ ਹੈ ਉਹਨੂੰ ਖੁੱਲ ਕੇ ਕਹਿ ਵੀ ਨਿਕੰਮਾ ਹੈ ਕਾਕਾ ਉਹਦੇ ਜਿੰਨਾ ਹੱਕਦਾਰ ਨਹੀਂ ਬਣ ਸਕਦਾ ਤੂੰ ਤੂੰ ਨਹੀਂ ਕਰਦਾ ਇੰਨਾ ਉਹ ਕਰਦਾ ਉਹਨੂੰ ਵੀ ਸਵਾਦ ਆਵੇ ਵੀ ਘੋੜੇ ਦੀ ਕਦਰ ਪਾਈ ਹੈ ਇਹਨਾਂ ਉਹਨੂੰ ਵੀ ਲੱਗੇ ਪਤਾ ਨਿਕੰਮਾ ਕੰਮ ਦਾ ਬਣੇਗਾ ਤੇ ਠੀਕ ਹੈ ਜਿੱਦੇ ਗਧਿਆ ਘੋੜਾ ਬਣੇਗਾ ਉਹਦੇ ਘੋੜਾ ਕਵਾਂਗੇ ਤੇ ਬਣਾ ਆਪਣੇ ਆਪ ਨੂੰ ਹਿੰਮਤ ਕਰਕੇ ਬਣ ਫਿਰ ਜੇ ਨਹੀਂ ਬਣਨਾ ਫਿਰ ਘੋੜੇ ਨੂੰ ਘੋੜਾ ਕਹਾਂਗੇ ਗਧਾ ਗਧਾ ਹੀ ਰਹਿਣਾ ਨਿਕੰਮਿਆਂ ਤੂੰ ਨਿਕੰਮਾ ਰਹੇਗਾ ਆ ਕੰਮ ਦਾ ਰਹੂਗਾ ਹਿੰਮਤ ਕਰੋ ਇਹ ਗੱਲ ਕਹਿਣ ਦੀ ਤਾਂ ਨਿਕੰਮੇ ਕੰਮ ਦੇ ਬਣਨਗੇ ਜਦੋਂ ਤੁਸੀਂ ਗਧਿਆਂ ਨੂੰ ਘੋੜਿਆਂ ਦੇ ਸਰਟੀਫਿਕੇਟ ਦੇ ਦਿਓਗੇ ਉਹਨਾਂ ਗਧਿਆਂ ਨੇ ਕਦੇ ਘੋੜੇ ਨਹੀਂ ਬਣਨਾ ਫਿਰ ਹਿੰਮਤ ਪਾਲੋ ਨਿਕੰਮੇ ਸਮਾਜ ਇਹ ਤਾਂ ਨਿਕੰਮਾ ਹੋ ਰਿਹਾ ਸਾਡਾ ਸਾਡਾ ਬੇੜਾ ਗਰਕ ਹੋ ਰਿਹਾ ਸਮਾਜ ਦਾ ਜਦੋਂ ਤੁਸੀਂ ਗਲਤ ਨੂੰ ਗਲਤ ਨਹੀਂ ਕਹਿੰਦੇ ਠੀਕ ਨੂੰ ਠੀਕ ਨਹੀਂ ਕਹਿੰਦੇ ਵੀ ਨਾਰਾਜ਼ ਨਾ ਕਰੀਏ ਨਾਰਾਜ਼ ਨਾ ਕਰੀਏ ਹੋਣ ਦਿਓ ਜਿਹੜਾ ਹੁੰਦਾ ਹੈ ਜਿਹੜਾ ਤੇਰਾ ਹੈ ਨਹੀਂ ਉਹ ਤੇਰਾ ਹੈ ਨਹੀਂ ਭਾਵੇਂ 20 ਸਾਲ ਬਾਅਦ ਟੁੱਟ ਜੇ ਟੁੱਟੂ ਜ਼ਰੂਰ ਜਿਹੜੇ ਰਿਸ਼ਤੇਦਾਰੀਆਂ ਤੋਂ ਡਰ ਕੇ ਆਉਂਦੇ ਬਣਾ ਕੇ ਰੱਖੀਏ ਭਾਈ ਵਧੀਆ ਜਿਹਾ ਕਾਇਮ ਹੋ ਜਾ ਬਸ ਫਿਰ ਤੇਰੇ ਕੰਨੀ ਜਿਹੜਾ ਖੜਨ ਵਾਲਾ ਹੋਊ ਉਹ ਖੜੂ ਜਿਹੜਾ ਨਹੀਂ ਖੜਨਾ ਹੋਊਗਾ ਨਾ ਖੜੇ ਹੈ ਵੀ ਤੇਰਾ ਅਸਲ ਵਿੱਚ ਉਹੀ ਹੈ ਜਿਹੜਾ ਤੇਰੇ ਨਾਲ ਖੜਦਾ ਇਹ ਬਿਮਾਰੀ ਹੈ ਇਹਨੂੰ ਕੱਢਣਾ ਪੈਣਾ ਹੁਣ ਇੱਕ ਗੱਲ ਸੁਣੋ ਜਿਹੜਾ ਚੰਗਾ ਬਣਨ ਦੀ ਬਿਮਾਰੀ ਹੈ ਵੀ ਪਰਿਵਾਰ 'ਚ ਚੰਗਾ ਚੰਗਾ ਲੱਗਾਂ ਸਾਰੇ ਮੈਨੂੰ ਚੰਗਾ ਚੰਗਾ ਕਹਿਣ ਮੈਂ ਕਿਸੇ ਨੂੰ ਟੋਕਾਂ ਨਾ ਮੈਂ ਕਿਸੇ ਨੂੰ ਮਾੜੇ ਕੰਮਾਂ ਤੋਂ ਰੋਕਾਂ ਨਾ ਚੱਲ ਮੈਂ ਕੀ ਕਹਿਣਾ ਮੈਨੂੰ ਤੇ ਚੰਗਾ ਕਹਿੰਦਾ ਨਾ ਅਗਲਾ ਇਹ ਇਹੋ ਜਿਹੇ ਬੰਦੇ ਜਦੋਂ ਫਿਰ ਮੰਤਰੀਆਂ ਸਾਹਮਣੇ ਜਾਣਗੇ ਇਹ ਕਿਵੇਂ ਟੋਕ ਦੇਣਗੇ ਇਹ ਕਹਿਣਗੇ ਨਾ ਯਾਰ ਮੈਂ ਚੰਗਾ ਚੰਗਾ ਲੱਗਾ ਮੈਂ ਐਵੇਂ ਭੈੜਾ ਪਵਾਂ ਸਾਰੇ ਬੰਦਿਆਂ 'ਚ ਮੈਂ ਐਵੇਂ ਬੇਇੱਜ਼ਤੀ ਕਰਾਉਣੀ ਆ ਆਪਣੀ ਹੁਣ ਇੱਕ ਗੱਲ ਦੱਸੋ ਗੁਰੂ ਗੋਬਿੰਦ ਸਿੰਘ ਦੇ 22 ਧਾਰ ਦੇ ਰਾਜੇ ਮਗਰ ਪਏ ਹੋਏ ਸੀ ਕੀ ਗੁਰੂ ਗੋਬਿੰਦ ਸਿੰਘ ਨੂੰ ਚੰਗਾ ਸਮਝਦੇ ਸੀ ਬੋਲੋ ਪਿਆਰਿਓ ਬੋਲੋ ਚੰਗਾ ਸਮਝਦੇ ਸੀ ਕਿੱਥੇ ਸਮਝਦੇ ਸੀ ਚੰਗਾ ਤੇ ਜੇ ਮਹਾਰਾਜ ਕਹਿੰਦੇ ਮੈਂ ਤੇ ਚੰਗਾ ਚੰਗਾ ਲੱਗਾ ਮੈਂ ਕਾਹਨੂੰ ਪੰਗੇ ਲੈਣੇ ਨੇ ਫੇਰ ਕੀ ਬਣਦਾ ਕਿਹਨੂੰ ਚੰਗਾ ਲੱਗਦਾ ਸੀ ਦੱਸੋ ਤੁਸੀਂ ਨਾ ਲਓ ਕਿਹੜਾ ਰਾਜਾ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਉਦੋਂ ਚੰਗੇ ਲੱਗਦੇ ਸੀ ਕਿਹੜੀ ਜਨਤਾ ਸੀ ਮੁਸਲਮਾਨਾਂ ਨੂੰ ਚੰਗੇ ਲੱਗਦੇ ਸੀ ਹਿੰਦੂਆਂ ਨੂੰ ਚੰਗੇ ਲੱਗਦੇ ਸੀ ਕਿਹੜੇ ਰਾਜੇ ਨੂੰ ਚੰਗੇ ਲੱਗਦੇ ਸੀ ਚੰਗੇ ਬਣਨ ਲੱਗਦੇ ਕੱਖ ਨਹੀਂ ਸੀ ਹੋ ਸਕਣਾ ਉਹਨਾਂ ਨੂੰ ਪਤਾ ਸੀ ਜੇ ਗੁਰੂ ਨਾਨਕ ਕਹਿੰਦੇ ਵੀ ਯਾਰ ਇੰਨੇ ਲੋਕ ਆਏ ਐ ਜਿੰਨੇ ਉਹ ਚੁੱਪ ਕਰਕੇ ਪਾ ਲਓ ਐਵੇਂ ਕਾਹਨੂੰ ਬੁਰੇ ਬਣਨਾ ਹੈ ਫਿਰ ਪਾ ਲੈਣਾ ਸੀ ਚੁੱਪ ਕਰਕੇ ਉਹਨਾਂ ਨੇ ਉਹ ਕਹਿੰਦੇ ਮੈਂ ਨਹੀਂ ਪਾਉਣਾ ਪਾਂਡਿਆ ਲੈ ਜਾ ਇਹ ਮੈਂ ਨਹੀਂ ਪਾਉਣਾ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਜੇ ਮੈਂ ਚੰਗਾ ਬਣਨ ਦੇ ਮਾਰੇ ਨੇ ਅੱਜ ਪਾਲਿਆ ਕੱਲ ਨੂੰ ਪਤਾ ਨਹੀਂ ਮੇਰੀ ਸਾਰੀ ਔਲਾਦ ਨੂੰ ਪਵਾ ਦੇਗਾ ਤੂੰ ਅੱਜ ਸਾਡੇ ਸਾਰਿਆਂ ਦੇ ਪਾਏ ਹੋਣੇ ਸੀ ਫਿਰ ਗੁਰੂ ਨਾਨਕ ਨੇ ਹਿੰਮਤ ਕੀਤੀ ਇਹ ਨਹੀਂ ਵੀ ਮੈਂ ਚੰਗਾ ਬਣਾ ਕਹਿੰਦੇ ਕਹਿ ਲਓ ਜਿੰਨੇ ਮਾੜਾ ਕਹਿਣਾ ਪਰ ਮੈਂ ਤੇ ਮੈਂ ਨਹੀਂ ਪਾਉਣਾ ਇਹ ਸਹੀ ਨਹੀਂ ਆ ਤਾਂ ਹੀ ਅੱਜ ਸਾਡੇ ਪਾਏ ਨਹੀਂ ਹੋਏ ਤਾਂ ਹੀ ਬਚੇ ਅਸੀਂ ਇਹ ਤੇ ਪਾਏ ਨਾ ਹੁੰਦੇ ਜੇ ਸਾਡਾ ਗੁਰੂ ਨਾਨਕ ਚੰਗਾ ਬਣਨ ਲੱਗਦਾ ਉੱਥੇ ਬਸ ਆਹ ਗੱਲ ਨੂੰ ਸਮਝੋ ਚੰਗੇ ਚੰਗੇ ਦਿਸ ਨਾ ਉਹ ਸਭ ਜਾਂਦੇ ਚੰਗਾ ਬਣਨ ਲੱਗਦੇ ਉੱਥੇ ਸੂਬੇ ਦੀ ਕਚਹਿਰੀ 'ਚ ਵੀ ਸਾਰੇ ਹੀ ਬੰਦਿਆਂ ਨੂੰ ਖੁਸ਼ ਰੱਖੋ ਨਾਰਾਜ਼ ਕਿਉਂ ਕਾਹਨੂੰ ਕਰਨਾ ਫਿਰ ਕੀ ਬਣਦੀ ਗੱਲ ਕਹਿੰਦੇ ਕਰ ਲਓ ਜੋ ਕਰਨਾ ਹੈ ਅਸੀਂ ਨਹੀਂ ਇੱਥੇ ਖੜੇ ਭਾਈ ਸਾਡਾ ਤੇ ਸਟੈਂਡ ਹੈ ਕੁਛ ਬੰਦੇ ਹੁੰਦੇ ਨੇ ਮੀਣੇ ਜਏ ਪਰ ਕਈ ਬੰਦੇ ਹੁੰਦੇ ਨੇ ਸਟੈਂਡ ਵਾਲੇ ਬੜਾ ਸਟੈਂਡ ਹੁੰਦਾ ਕਹਿਣਗੇ ਖੜੇ ਆ ਯਾਰ ਸਾਰਾ ਪਿੰਡ ਇੱਕ ਪਾਸੇ ਹੋ ਜੇ ਪਰ ਸਟੈਂਡ ਚੇਤਾ ਰੱਖੋ ਇਹ ਗੱਲ ਤੁਹਾਡੀ ਸ਼ਖਸੀਅਤ ਦਾ ਪਤਾ ਹੀ ਫੇਰ ਲੱਗਣਾ ਹੈ ਗੋਲ ਮੋਲ ਜੇ ਮੀਣੇ ਜੇ ਹੋ ਕੇ ਚੰਗੇ ਚੰਗੇ ਦਿਸਣ ਵਾਸਤੇ ਹਰੇਕ ਨਾਲ ਹੀ ਸਮਝੌਤਾ ਕਰਦੇ ਫਿਰੋਗੇ ਹਰੇਕ ਦੇ ਪੈਰਾਂ 'ਚ ਡਿੱਗਦੇ ਫਿਰੋਗੇ ਹਰੇਕ ਨਾਲ ਸਮਝੌਤਾ ਏਦਾਂ ਫਿਰ ਗੱਲ ਬਣਨੀ ਨਹੀਂ ਹਰੇਕ ਹੀ ਪਸੰਦ ਕਰੇ ਮੈਨੂੰ ਕੋਈ ਲੋੜ ਨਹੀਂ ਜੀ ਉਹ ਗੁਣ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰ ਲਿਆ ਨਿਰਭਉ ਉਹ ਪ੍ਰਗਟ ਕਰਕੇ ਵਿਖਾ ਇਹ ਡਰਦਾ ਭਾਵੇਂ ਕੋਈ ਹੋਵੇ ਸਾਹਮਣੇ ਇਹ ਪ੍ਰਗਟ ਕਰੋ ਗੁਣ ਇਹ ਗੁਣ ਜਦੋਂ ਦਿਸ ਪਿਆ ਤੇ ਸਮਝ ਲਓ ਰੱਬ ਦਾ ਗੁਣ ਮੇਰੀ ਜ਼ਿੰਦਗੀ ਜਦੋਂ ਪ੍ਰਗਟ ਹੋ ਗਿਆ ਮੇਰੇ ਵਿੱਚੋਂ ਹੀ ਫਿਰ ਦਰਸ਼ਨ ਰੱਬ ਦੇ ਹੋ ਗਏ ਮੈਨੂੰ ਹੀ ਇਹ ਦਰਸ਼ਨ ਹੋਣੇ ਹੈ ਏਦਾਂ ਕਰੀਦੇ ਹੈ ਏਦਾਂ ਹੁਣ ਇਹਦੇ ਲਈ ਜੱਦੋ ਜਹਿਦ ਵੇਖੋ ਕਿੰਨੀ ਕਰਨੀ ਪੈਣੀ ਹੈ ਜਿੰਨੇ ਬੰਦੇ ਨਿਕੰਮੇ ਆ ਹਿੰਮਤ ਹੈ ਨਹੀਂ ਦਲੇਰੀ ਹੈ ਨਹੀਂ ਗੱਲ ਕਰਨ ਦੀ ਜੁਰਤ ਹੈ ਨਹੀਂ ਉਹ ਬੰਦਿਆਂ ਨੂੰ ਕਿੰਨੀ ਹਿੰਮਤ ਕਰਨੀ ਪਊ ਇਹ ਹੈ ਕਮਾਈ ਕਰਨੀ ਰੱਬ ਵੇਖਣ ਲਈ ਆਪਣੇ ਗੁਣ ਪ੍ਰਗਟ ਕਰਨੇ ਨੇ ਬਾਹਰ ਕੱਢੋ ਵਿੱਚ ਲੁਕੇ ਪਏ ਆ ਸਾਡੇ ਇਹ ਰੱਬ ਦੇ ਗੁਣ ਨੇ ਜਿਹੜੇ ਰੱਬੀ ਗੁਣ ਨੇ ਇਹ ਸਾਡੇ ਅੰਦਰ ਲੁਕੇ ਪਏ ਆ ਇਹਨਾਂ ਨੂੰ ਪ੍ਰਗਟ ਕਰੋ ਭਾਈ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢੋ ਬਾਹਰ ਲਿਆਓ ਇਹਨਾਂ ਨੂੰ ਲਾਈਫ ਵਿੱਚੋਂ ਦਿਸਣ ਸਾਡੇ ਵਿੱਚੋਂ ਇਹਨੂੰ ਕਹਿੰਦੇ ਰੱਬ ਦਿਸਣਾ ਚੰਗੇ ਚੰਗੇ ਬਣਨ ਵਾਸਤੇ ਨਾ ਬੇੜਾ ਗਰਕ ਕਰ ਲਈਏ ਆਪਾਂ ਆ ਹੁਣ ਮੈਂ ਇਸ ਗੱਲ ਨੂੰ ਜਦੋਂ ਸਮਝਦਾ ਨਾ ਜੇ ਕੋਈ ਮੇਰੇ ਕੋਲ ਆ ਜੇ ਦੋਗਲਾ ਜਿਹਾ ਮੈਨੂੰ ਜੀ ਅਸੀਂ ਜੀ ਭਾਈ ਸਾਹਿਬ ਜੀ ਬਸ ਤੁਹਾਡੇ ਦੀਵਾਨ ਜੀ ਉਹ ਵੀ ਆਉਣਾ ਮੈਂ ਕਹਿੰਦਾ ਨਹੀਂ ਅਸੀਂ ਨਹੀਂ ਆਉਣਾ ਜਾਂ ਭੱਜ ਅਗਲਾ ਭੈੜਾ ਜਿਹਾ ਮੂੰਹ ਬਣਾ ਕੇ ਗਾਲਾਂ ਕੱਢਦਾ ਜਾਂਦਾ ਜਾਵੇ ਫਿਰ ਅੱਜ ਨਹੀਂ ਜਾਊ ਸਾਲ ਨੂੰ ਜਾਊ ਬਾਹਰ ਕੱਢੋ, ਛੱਡ ਪਰੇ ਸਾਨੂੰ ਨਹੀਂ ਲੋੜ ਤੇ ਜਾ, ਅਸੀਂ ਨਹੀਂ ਆਉਣਾ। ਠੋਕ ਕੇ ਜਵਾਬ, ਇਹ ਹਿੰਮਤ ਪਾਲੋ, ਇਹ ਕਰਨਾ ਪੈਣਾ ਤੁਹਾਡੇ ਰਿਸ਼ਤਿਆਂ ਚ ਕਰੋ। ਜਿਹੜੇ ਜਿਹੜੇ ਬੋਝ ਜਿਹਾ ਬਣੇ ਪਏ ਨੇ ਲਾ ਕੇ ਪਰੇ ਸਿੱਖੋ, ਜਿਹੜਾ ਤੇਰੇ ਨਾਲ ਖੜਦਾ ਸਹੀ ਹੈ ਜਿਹੜਾ ਉਹਦੇ ਨਾਲ ਤੁਰ, ਉਹਦੇ ਨਾਲ ਤੁਰ। ਕਿਉਂ 5-5 ਹਜ਼ਾਰ ਵੰਡਦਾ ਫਿਰਦਾ ਹੈ, ਉਹਦਾ 5 ਛੱਡ, ਉਹਨੂੰ ਪਰੇ ਬਾਹਰ ਕੱਢ, ਤੂੰ ਦੂਜੇ ਨੂੰ ਹੀ 10 ਦੇ ਦੇ, ਡਬਲ ਕੰਮ ਕਰੇ ਅਗਲਾ ਜਿਹੜਾ ਕਰਦਾ ਹੈ, ਉਹਦਾ ਹੀ 5 ਦੂਜੇ ਨੂੰ ਦੇ, ਉਹਨੂੰ ਲੱਗੇ ਤੇ ਸਹੀ ਵੀ ਮੇਰੀ ਵੀ ਕਦਰ ਪਈ ਹੈ ਇੱਥੇ, ਮੇਰੀ ਵੀ ਕਦਰ ਪਈ ਹੈ ਇੱਥੇ। ਹਿੰਮਤ ਪਾੜੋ, ਇਹੀ ਹਿੰਮਤ ਤੁਹਾਡੀ ਵੱਡੀ ਹੋਣੀ ਹੈ, ਤੁਹਾਡੇ ਚ ਇਹ ਸਾਡੇ ਚ ਵਧਣੀ, ਇਹ ਦਲੇਰੀ ਆਏਗੀ ਜਦੋਂ, ਫਿਰ ਇਹੀ ਦਲੇਰੀ ਤੇਰੀ ਜਿੱਤੇ ਕਿਤੇ ਤੇਰੇ ਸਾਹਮਣੇ ਕੋਈ ਮੰਤਰੀ ਕੋਈ ਪ੍ਰਧਾਨ ਮੰਤਰੀ ਬੈਠਾ ਹੋਇਆ ਉਹਦੇ ਅੱਖ ਚੱਖ ਪਾ ਕੇ ਗੱਲ ਕਰ ਸਕਦਾ। ਹਿੰਮਤ ਹੁੰਦੀ ਹੈ, ਇਹ ਪਾਲੋ, ਇਦਾਂ ਅੱਗੇ ਵਧਿਆ ਜਾਂਦਾ। ਹੁਣ ਇਹ ਕਿਹੜਾ ਗੁਣ ਹੈ ਰੱਬ ਜੀ ਦਾ? ਪਹਿਲਾ ਗੁਣ ਇੱਕ ਓੰਕਾਰ, ਦੂਜਾ ਸਤਨਾਮ ਸੱਚੇ ਬਣੀਏ, ਕਰ ਸਤਨਾਮ ਕਰਤਾ ਪੁਰਖ, ਇਹ ਵੀ ਪ੍ਰਗਟ ਕਰੋ ਵੀ ਕ੍ਰੀਏਟ ਕਰਨਾ, ਕੰਮ ਕਰਨਾ, ਉਦਮ ਕਰਨਾ, ਕਰਕੇ ਵਿਖਾਓ, ਕੁਝ ਬਣਾ ਕੇ ਵਿਖਾਓ ਆਪਣੀ ਜ਼ਿੰਦਗੀ ਵਿੱਚ। ਫਿਰ ਨਿਰਭਉ, ਇਹ ਗੁਣ ਆਪਣੇ ਚੋਂ ਲੱਭ ਕੇ ਵਿਖਾਓ। ਫਿਰ ਅਗਲਾ ਗੁਣ ਕਿਹੜਾ ਹੈ? ਨਿਰਵੈ, ਇਹ ਵੀ ਗੁਣ ਹੈ ਜਿਹੜਾ ਇਹ ਆਪਣੀ ਜ਼ਿੰਦਗੀ ਚ ਪ੍ਰਗਟ ਕਰੀਏ, ਵੈਰ ਨਹੀਂ ਕਿਸੇ ਨਾਲ। ਫਿਰ ਇੱਥੇ ਸਵਾਲ ਖੜਾ ਹੋ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਨੇ ਤਾਂ ਜੰਗਾਂ ਕੀਤੀਆਂ ਨੇ, ਫਿਰ ਬੰਦੇ ਵੱਡੇ ਕਿਵੇਂ ਜਾਣਗੇ ਜੇ ਵੈਰ ਨਾ ਕਰੀਏ? ਵੀ ਬੰਦਾ ਮਾਰੇ ਬੰਦਾ ਕਿਸੇ ਨਾਲ ਜੇ ਵੈਰ ਹੀ ਨਹੀਂ, ਵੀ ਸਾਰਿਆਂ ਨੂੰ ਗੱਲ ਨਾਲ ਲਾ ਕੇ ਰੱਖਣਾ, ਫਿਰ ਪਹਿਲੀ ਗੱਲ ਤੇ ਕੱਟੀ ਜਾਂਦੀ ਹੈ ਨਾ ਜੇ ਸਮਝ ਨਾ ਆਵੇ ਚੰਗੀ ਤਰ੍ਹਾਂ। ਪਿਆਰਿਓ, ਨਿਰਵੈਰ ਦਾ ਮਤਲਬ ਹੈ ਵੈਰ ਕੋਈ ਨਹੀਂ, ਅੰਦਰ ਵੈਰ ਕੋਈ ਨਹੀਂ, ਇਰਾਦਾ ਚੰਗਾ ਹੋਣਾ ਚਾਹੀਦਾ, ਵੈਰ ਕੋਈ ਨਹੀਂ ਅੰਦਰ। ਵੇਖੋ, ਹਲਕਾ ਕੁੱਤਾ ਮਾਰ ਦਿਓ, ਹਲਕੇ ਕੁੱਤੇ ਨਾਲ ਤੇਰਾ ਵੈਰ ਹੈ? ਬੋਲੋ ਭਾਈ, ਹਲਕੇ ਕੁੱਤੇ ਨਾਲ ਵੈਰ ਸੀ ਕੋਈ, ਦੁਸ਼ਮਣੀ ਸੀ ਤੇਰੀ? ਇਰਾਦਾ ਤੇਰਾ ਇਹ ਹੈ ਵੀ ਯਾਰ 100 ਬੰਦੇ ਨੂੰ ਵੱਢ ਜੂ, ਜੇ ਪਿੰਡ ਚ ਵੜ ਗਿਆ ਆਖੋ ਸਤਨਾਮ, ਮੇਰੀ ਵਾਸ, ਵੈਰ ਥੋੜਾ ਕੋਈ ਹੈ ਹਲਕੇ ਕੁੱਤੇ ਨੂੰ ਮਾਰਨਾ ਕਿ ਹਲਕੇ ਕੁੱਤੇ ਨਾਲ ਵੈਰ ਹੈ? ਇਰਾਦਾ ਬਹੁਤ ਵਧੀਆ ਤੇਰਾ ਵੀ ਯਾਰ ਜੇ ਪਿੰਡ ਚ ਵੜ ਗਿਆ ਕਿੰਨੇ ਬੰਦਿਆਂ ਨੂੰ ਵੱਢ ਜੂਏ, ਮਾਰੇਗਾ ਕਿੰਨਾਂ ਨੂੰ? ਹੁਣ ਸਾਨੂੰ ਡਾਕਟਰ ਨੇ ਕਹਿਤਾ ਤੇਰੇ ਅੰਗੂਠੇ ਤੇ ਕੋੜ ਹੋ ਗਿਆ। ਅੰਗੂਠਾ ਕਿਹਦਾ ਹੈ ਦੱਸੋ? ਲੋਕਾਂ ਦਾ ਕਿ ਮੇਰਾ ਆਪਣਾ? ਅੰਗੂਠਾ ਮੇਰਾ ਆਪਣਾ, ਮੇਰਾ ਅੰਗੂਠੇ ਨਾਲ ਕੋਈ ਵੈਰ ਹੈ ਨਾ? ਪਰ ਉਹ ਕਹਿੰਦਾ ਜੇ ਨਾ ਅੰਗੂਠਾ ਬਣਾਏਗਾ ਤੇਰੇ ਬਾਕੀ ਦੇ ਸਰੀਰ ਤੇ ਕੋੜ ਫੈਲ ਜੂ, ਬਾਕੀ ਦੇ ਸਰੀਰ ਨੂੰ ਬਚਾਉਣ ਦਾ ਇਰਾਦਾ ਹੈ ਮੇਰਾ, ਤਾਂ ਕਰਕੇ ਮੈਂ ਕੀ ਕੀਤਾ ਅੰਗੂਠਾ ਆਪਣਾ ਕਟਾ ਲਿਆ। ਵੈਰ ਮੇਰਾ ਮੇਰੇ ਅੰਗੂਠੇ ਨਾਲ ਕੋਈ ਨਹੀਂ, ਪਰ ਬਾਕੀ ਦੇ ਸਰੀਰ ਨੂੰ ਬਚਾਉਣ ਲਈ ਮੈਨੂੰ ਅੰਗੂਠਾ ਆਪਣਾ ਕਟਾਉਣਾ ਪੈ ਗਿਆ। ਸਮਾਜ ਨੂੰ ਬਚਾਉਣ ਲਈ ਕਈ ਵਾਰੀ ਕਈ ਸ਼ਰਾਰਤੀ ਗੁਰੂ ਸਾਹਿਬ ਨੂੰ ਮਾਰਨੇ ਵੀ ਪਏ ਹੈ, ਪਰ ਇਰਾਦਾ ਸਮਾਜ ਨੂੰ ਬਚਾਉਣ ਦਾ ਹੈ, ਕੱਟਦਾ ਨਾ ਵੇਖੀ ਇਰਾਦਾ ਵੇਖੀ। ਆਖੋ ਸਤਨਾਮ, ਸ੍ਰੀ ਵਾਹ। ਇਰਾਦਾ ਨਿਰਵੈਰ ਹੈ, ਵੈਰ ਕੋਈ ਨਹੀਂ, ਕਿਸੇ ਨਾਲ ਵੈਰ ਨਹੀਂ ਗੁਰੂ ਦਾ, ਵੈਰ ਹੁੰਦਾ ਹੀ ਨਹੀਂ, ਪਰ ਇਰਾਦਾ ਚੰਗਾ ਹੈ। ਗੱਲ ਸਾਰੀ ਦੀ ਸਾਰੀ ਤੁਹਾਡੇ ਇਰਾਦਿਆਂ ਤੇ ਖੜੀ ਹੈ, ਇਰਾਦਾ ਸਹੀ ਰੱਖੋ, ਇਹ ਗੁਣ ਆਪਣੀ ਜ਼ਿੰਦਗੀ ਚ ਪ੍ਰਗਟ ਕਰੋ, ਨਿਰਵੈਰ। ਅਗਲਾ ਗੁਣ ਕਿਹੜਾ ਹੈ? ਨਿਰਭਉ, ਨਿਰਵੈਰ। ਅੱਗੇ ਜੀ ਬੋਲੋ ਪਿਆਰਿਓ, ਅਕਾਲ ਮੂਰਤ, ਰੱਬ ਹੈ ਜਿਹੜਾ ਪਰਮਾਤਮਾ, ਉਹਦੇ ਉੱਤੇ ਕਾਲ ਦਾ ਕੋਈ ਅਸਰ ਨਹੀਂ, ਤੇ ਆਪਣੇ ਦੇ ਉੱਤੇ ਤੇ ਅਸਰ ਹੈ। ਹੁਣ ਆਪਾਂ ਇੱਥੇ ਬੈਠੇ ਹਾਂ, ਇੱਥੇ ਆਪਾਂ ਐ ਕਿੰਨੇ ਬੀਬੇ ਜੇ ਬਣ ਕੇ ਬੈਠੇ ਹਾਂ, ਐ ਬਸ ਗੁਰਮੁਖ ਰੂਹਾਂ, ਵੀ ਕੀ ਬਾਤ, ਐ ਲੱਗਦਾ। ਤੇ ਕੱਲ ਨੂੰ ਸਾਨੂੰ ਵਿਆਹ ਦਾ ਕਾਰਡ ਆਇਆ ਹੋਇਆ, ਕੱਲ ਨੂੰ ਆਪਾਂ ਜਾਣਾ ਉੱਥੇ ਪੈਲਸ 'ਚ, ਤੇ ਉੱਥੇ ਡੀਜੇ ਵੀ ਚੱਲਣਾ, ਗਾਉਣ ਵਾਲਾ ਵੀ ਚੱਲਣਾ ਹੈ। ਅੱਜ ਵਾਲੇ ਸਮੇਂ ਦਾ ਆਹ ਅਸਰ ਹੈ, ਤੇ ਕੱਲ ਨੂੰ ਵੇਖਿਓ ਕਿਵੇਂ ਭੁੜਕਦਾ ਛਾਲਾ ਮਾਰਦਾ ਫਿਰਦਾ, ਲੈ ਕੱਲ ਵਾਲੇ ਸਮੇਂ ਦਾ ਉਹ ਅਸਰ ਹੋ ਗਿਆ। ਇਹ ਅਕਾਲ ਮੂਰਤ ਵਾਲਾ ਗੁਣ ਕਿੱਥੋਂ ਹੋਇਆ ਸਾਡੇ 'ਚ? ਰੱਬ ਉੱਤੇ ਕਾਲ ਦਾ ਕੋਈ ਅਸਰ ਨਹੀਂ, ਪਰ ਸਾਡੇ ਉੱਤੇ ਤੇ ਹੈ। ਅਸੀਂ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ, ਇੱਥੇ ਬੈਠੇ ਆ ਤੇ ਐਂ ਜੇ ਬਣ ਜਾਂਦੇ ਆ ਭਾਈ ਚੁੱਪ ਕਰ ਜੋ, ਹੱਥ ਜੋੜੋ, ਬਸ ਬੋਲਣਾ ਨਹੀਂ ਹੈ, ਇੱਥੇ ਐਂ ਬੋਲਦੇ। ਤੇ ਜਿੱਥੇ ਦੂਜੇ ਥਾਂ ਤੇ ਗਏ ਉੱਥੇ ਉਦਾਂ ਦੇ ਬਣ ਜਾਂਦੇ ਆ। ਕਿਤੇ ਗਾਉਣ ਵਾਲੇ ਆਏ ਉੱਥੇ ਉਹੇ ਜੇ ਬਣ ਗਏ ਜਿੱਥੇ ਕੋਈ ਨਿੰਦਕ ਬੈਠੇ ਹੋਏ ਉੱਥੇ ਉਦਾਂ ਦੇ ਬਹਿ ਗਏ ਉਦਾਂ ਦੀਆਂ ਗੱਲਾਂ ਕਰ ਲਈਆਂ ਜਿੱਦਾਂ ਦਾ ਮਾਹੌਲ ਵੇਖਿਆ ਉਹੇ ਜੇ ਬਣ ਗਏ ਰੱਬ ਅਕਾਲ ਮੂਰਤ ਹੈ ਇਹ ਰੱਬ ਦਾ ਗੁਣ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰ ਵੀ ਸਤਸੰਗ 'ਚ ਬੈਠੇ ਤਾਂ ਵੀ ਉਹੇ ਜਿਹਾ ਜੇ ਪੈਲਸ ਵਿੱਚ ਵੀ ਜਾਣਾ ਪੈ ਗਿਆ ਤਾਂ ਵੀ ਉਹੇ ਜਿਹਾ ਫਰਕ ਕੋਈ ਨਹੀਂ ਬਿਰਤੀ ਦਾ ਕੋਈ ਫਰਕ ਨਾ ਪਵੇ ਇੱਕ ਰਸ ਰਵੇ ਇੱਕੋ ਜਿਹਾ ਰਵੇ ਇੱਕੋ ਹਰ ਜਗ੍ਹਾ ਇੱਕੋ ਜਿਹਾ ਹੀ ਰਵੇ ਇਹ ਹੈ ਅਕਾਲ ਮੂਰਤ ਦੀ ਅਕਾਲ ਮੂਰਤ ਦਾ ਗੁਣ ਆਪਣੇ ਚੋਂ ਪ੍ਰਗਟ ਕਰ ਜਿਵੇਂ ਆਹ ਬੰਦਾ ਯਾਰ ਇਹਦੇ 'ਚ ਫਰਕ ਨਹੀਂ ਪੈਂਦਾ ਆਹ ਇੱਕ ਬੰਦਾ ਹੈ ਮੰਨ ਲਓ ਵੀ ਆਹ ਇੱਕ ਬੰਦਾ ਹੈ ਇਹ ਇੱਕੋ ਜਿਹਾ ਹੀ ਰਹਿੰਦਾ ਹੈ ਇਹਦੀ ਬਿਰਤੀ 'ਚ ਕੋਈ ਫਰਕ ਨਹੀਂ ਗੁਰਦੁਆਰੇ 'ਚ ਵੇਖੋਗੇ ਤਾਂ ਵੀ ਉਵੇਂ ਹੀ ਹੈ ਜੇ ਕਿਤੇ ਵਿਆਹ ਪੈਲਸ 'ਚ ਗਿਆ ਤਾਂ ਵੀ ਇਹ ਨਹੀਂ ਵੀ ਉੱਥੇ ਜਾ ਕੇ ਬਾਹਲਾ ਹੀ ਛਾਲਾਂ ਲੱਗ ਗਿਆ ਮਾਰਨ ਉੱਥੇ ਵੀ ਠੰਡਾ ਆਰਾਮ ਨਾਲ ਬੈਠਾ ਇੱਥੇ ਵੀ ਆਰਾਮ ਨਾਲ ਬੈਠਾ ਇਹ ਕਦੇ ਉਤਾਂ ਠਾਂ ਨਹੀਂ ਹੁੰਦਾ ਬਹੁਤਾ ਅਪ ਡਾਊਨ ਨਹੀਂ ਹੁੰਦਾ ਕਬਹੂ ਜੀੜਾ ਊਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਬੁੰਟਾਂ ਭਲ ਆਪਾਂ ਇਦਾਂ ਆ ਇੱਕ ਦਿਨ ਤੇ ਅਸੀਂ ਐ ਬੈਠੇ ਹੁੰਦੇ ਆ ਵੀ ਚੱਕ ਦਿਆਂਗੇ ਫੱਟੇ ਐ ਕਰ ਦਿਆਂਗੇ ਆਹ ਕਰ ਦੇਣਾ ਇੱਕ ਦਿਨ ਐ ਅਗਲੇ ਦਿਨ ਜਾ ਕੇ ਪੁੱਛੋ ਕਿਵੇਂ ਐ ਕੱਖ ਨਹੀਂ ਜੀ ਦੁਨੀਆ ਹੈ ਹੀ ਜੀ ਇੱਥੇ ਹੈ ਕੀ ਐ ਕਰਨਾ ਕੀ ਐ ਜੀ ਬਸ ਅਗਲੇ ਦਿਨ ਐ ਹੁੰਦੇ ਆ ਅਪ ਡਾਊਨ ਇਹ ਖਤਮ ਕਰੋ ਅਕਾਲ ਮੂਰਤ ਦਾ ਗੁਣ ਹੈ ਬਈ ਕਾਲ ਦਾ ਕੋਈ ਅਸਰ ਨਹੀਂ ਰੱਬ ਦੇ ਉੱਤੇ ਤੇ ਸਾਡੇ ਉੱਤੇ ਵੀ ਕਾਲ ਦਾ ਕੋਈ ਅਸਰ ਨਾ ਹੋਵੇ ਟਾਈਮ ਅੱਜ ਵਧੀਆ ਟਾਈਮ ਹੈ ਤੇ ਅਸੀਂ ਬਹੁਤ ਵਧੀਆ ਕੱਲ ਕਹੇ ਮਾੜਾ ਟਾਈਮ ਚੱਲ ਪਿਆ ਟਾਈਮ ਕੋਈ ਮਾੜਾ ਨਹੀਂ ਅਸੀਂ ਇੱਕ ਰਸ ਰਹੀਏ ਵੇਖੋ ਕਲਗੀਆਂ ਵਾਲਾ ਸਾਡਾ ਸੱਚਾ ਪਾਤਸ਼ਾਹ ਮਖਮਲੀ ਸੇਜਾਂ ਤੇ ਪਏ ਐ ਤਾਂ ਵੀ ਉਹੇ ਜਿਹੀ ਐ ਕੰਡਿਆਂ ਤੇ ਪਏ ਉਦੋਂ ਵੀ ਫਰਕ ਪਿਆ ਕੋਈ ਸਮਾਂ ਵੇਖੋ ਕਿੱਦਾਂ ਦਾ ਪਰ ਫਰਕ ਕੋਈ ਨਹੀਂ ਪਿਆ ਉਹ ਤਾਂ ਵੀ ਉਹੇ ਜਿਹੀ ਐ ਜਿੱਤੇ ਘੋੜੇ ਤੇ ਭਾ ਲਿਆ ਤਾਂ ਵੀ ਉਹੇ ਜਿਹੀ ਐ ਜਿੱਤੇ ਪੈਦਲ ਤੁਰਨਾ ਪੈ ਗਿਆ ਤਾਂ ਵੀ ਉਹੇ ਜਿਹੀ ਐ ਜਿੱਤੇ ਬੱਚੇ ਗੋਦੀ 'ਚ ਚਾਰ ਦੋ ਇੱਧਰ ਇੱਕ ਗੋਦੀ 'ਚ ਐ ਬੈਠੇ ਐ ਫਤਿਹ ਸਿੰਘ ਮਹਿਤ ਉੱਥੇ ਸਾਹਿਬਜ਼ਾਦਿਆਂ ਦੇ ਵੇਲੇ ਗੱਲ ਕੀਤੀ ਸੀ ਨਾ ਵੀ ਸ਼ਹੀਦੀ ਦੇ ਦਿਹਾੜੇ ਦਿਨਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਡੇ ਵਰਗੇ ਪਿਤਾ ਸੀ ਸਾਡੇ ਵਰਗੇ ਮਤਲਬ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਪਾਲਦੇ ਹੋ ਪਿਆਰ ਕਰਦੇ ਹੋ ਇਹੀ ਕਰਦੇ ਸੀ ਪਿਆਰ ਦਾ ਤੇ ਇੱਕੋ ਹੀ ਤਰੀਕਾ ਹੈ ਨਾ ਚਾਹੇ ਮਾਂ ਹੋਵੇ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਪਿਆਰ ਤੇ ਉਨਾ ਹੀ ਹੈ ਨਾ ਮਾਂ ਦੇ ਅੰਦਰ ਇਹ ਥੋੜਾ ਵੀ ਗਰੀਬ ਅਮੀਰ ਮਾਂ ਜ਼ਿਆਦਾ ਪਿਆਰ ਕਰ ਸਕਦੀ ਹੈ ਤੇ ਗਰੀਬ ਮਾਂ ਘੱਟ ਕਰੂ ਅਮੀਰ ਮਾਂ ਆਪਣੇ ਬੱਚੇ ਨੂੰ ਸੋਨੇ ਦੇ ਖਿਡੌਣੇ ਲਿਆ ਕੇ ਦੇ ਸਕਦੀ ਹੈ ਗਰੀਬ ਮਾਂ ਆਟੇ ਦੀ ਚਿੜੀ ਹੋਈ ਬਣਾ ਕੇ ਦੇ ਦੂ ਪਿਆਰ ਤੇ ਕਰਦੀ ਹੈ ਅਮੀਰ ਮਾਂ ਜਹਾਜ਼ ਲਿਆ ਕੇ ਬੱਚੇ ਨੂੰ ਦੇ ਸਕਦੀ ਹੈ ਖਿਡੌਣਾ ਜਹਾਜ਼ ਦਾ ਲਿਆ ਕੇ ਬਣਾ ਕੇ ਦੇ ਦੂ ਪਰ ਗਰੀਬ ਮਾਂ ਕਾਗਜ਼ ਦਾ ਹੀ ਬਣਾ ਦੂ ਭਾਵੇਂ ਵੀ ਲੈ ਮੇਰਾ ਪੁੱਤ ਖੇਡ ਲੈ ਅਮੀਰਾਂ ਦੇ ਝੂਲੇ ਵੱਡੇ ਵੱਡੇ ਹੋ ਸਕਦੇ ਐ ਪਰ ਗਰੀਬਾਂ ਦੀਆਂ ਮਾਵਾਂ ਮੰਜੀ ਦੇ ਨਾਲ ਹੀ ਕੱਪੜਾ ਬੰਨ ਕੇ ਝੂਲਾ ਬਣਾ ਦਿੰਦੀਆਂ ਅਮੀਰਾਂ ਦੇ ਝੂਲੇ ਵੱਡੇ ਹੋ ਸਕਦੇ ਐ ਗਰੀਬ ਦੇ ਉਹ ਕਿੱਕਰ ਤੇ ਹੀ ਪੀਂਘ ਪਾ ਦਿੰਦਾ ਵੀ ਖੇਡ ਲੈ ਅੰਦਰਲਾ ਪਿਆਰ ਤੇ ਉਨਾ ਹੀ ਹੁੰਦਾ ਹੈ ਗਰੀਬ ਹੋਵੇ ਅਮੀਰ ਹੋਵੇ ਮਾਂ ਦੀ ਮਮਤਾ ਤੇ ਉਹੀ ਰਹਿੰਦੀ ਹੈ ਉਹਦੇ 'ਚ ਕੀ ਫਰਕ ਹੈ ਗਰੀਬ ਮਾਂ ਹਾਲਾਂਕਿ ਅਗਲਾ ਪੁਆਇੰਟ ਵੀ ਹੈ ਇੱਕ ਗਰੀਬ ਮਾਂ ਆਪਣੇ ਆਪ ਨੂੰ ਘੋਲ ਘੋਲ ਕੇ ਪਿਉਣ ਦੀ ਵੀ ਦੋ ਦੋ ਸਾਲ ਨਿਆਣੇ ਦੁੱਧ ਪੀ ਵੀ ਜਾਂਦੇ ਮਾਵਾਂ ਦਾ ਚਾਰ ਚਾਰ ਸਾਲ ਬੱਚੇ ਕਈ ਦੁੱਧ ਪੀਂਦੇ ਤੇ ਕਈ ਅਮੀਰ ਮਾਵਾਂ ਕਹਿੰਦੀਆਂ ਨਹੀਂ ਪਿਉਣਾ ਜੰਮਦੇ ਨੂੰ ਦੁੱਧ ਨਹੀਂ ਪਿਉਂਦੀਆਂ ਕਹਿੰਦੀਆਂ ਮੇਰੀਆਂ ਗੱਲਾਂ ਵਿੱਚ ਵੜ ਜਾਣਗੀਆਂ ਮੇਰੀ ਲਾਲੀ ਖਤਮ ਹੋ ਜੂ ਮੇਰੀ ਸੁੰਦਰਤਾ ਖਤਮ ਹੋ ਜੂ ਜੇ ਮੈਂ ਬੱਚੇ ਨੂੰ ਦੁੱਧ ਪਿਉਂਦੀ ਰਹੀ ਘੋਲ ਘੋਲ ਕੇ ਬੱਚਾ ਪੀ ਜਾਣਾ ਮਾਂ ਦੀਆਂ ਗੱਲਾਂ ਵਿੱਚ ਤਾਂ ਹੈ ਜਾਂਦੀਆਂ ਤੇ ਬੱਚਾ ਜਿਹੜਾ ਹੈ ਉਹ ਫੁੱਲਣ ਲੱਗ ਜਾਂਦਾ ਮਾਂ ਦੇ ਚਿਹਰੇ ਤੇ ਛਾਈਆਂ ਪੈਂਦੀਆਂ ਮਾਂ ਕਮਜ਼ੋਰ ਹੋਈ ਜਾਂਦੀ ਹੈ ਬੱਚਾ ਫੁੱਲੀ ਜਾਂਦਾ ਪਰ ਸਾਡੀਆਂ ਮਾਵਾਂ ਤੇ ਪਰਵਾਹ ਨਹੀਂ ਕਰਦੀਆਂ ਉਹ ਤੇ ਉਹੀ ਹੈ ਪਰ ਗੁਰੂ ਸਾਹਿਬ ਇਹ ਥੋੜਾ ਹੈ ਕਿਤੇ ਵੀ ਪਿਆਰ ਨਹੀਂ ਸੀ ਕਰਦੇ ਤੂੰ ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਪਿਓ ਪਿਓ ਹੀ ਹੁੰਦਾ ਹੈ ਚਾਹੇ ਕੋਈ ਹੋਵੇ ਮਾਂ ਮਾਂ ਹੀ ਹੁੰਦੀ ਹੈ ਜਿਵੇਂ ਤੁਹਾਡੇ ਬੱਚੇ ਤੁਹਾਡੇ ਭੱਜ ਕੇ ਗੋਦੀ ਚੜ੍ਹਦੇ ਹੈ ਫਤਿਹ ਸਿੰਘ ਵੀ ਇਦਾਂ ਹੀ ਗੋਦੀ ਚੜ੍ਹਦਾ ਸੀ ਜਿਵੇਂ ਤੁਹਾਡੇ ਨਿਆਣੇ ਤੁਹਾਡੇ ਨਾਲ ਚਿੰਬੜ ਕੇ ਸੌਂਦੇ ਐ ਫਤਿਹ ਸਿੰਘ ਵੀ ਐਂ ਸੌਂਦਾ ਸੀ ਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਐ ਐ ਫਤਿਹ ਸਿੰਘ ਕਹਿੰਦਾ ਨਹੀਂ ਹੋਣਾ ਵੀ ਅੱਜ ਤੇ ਮੈਂ ਤੁਹਾਡੇ ਨਾਲ ਹੀ ਰੋਟੀ ਖਾਣੀ ਐ ਜਿਵੇਂ ਤੁਹਾਡੇ ਬੱਚੇ ਕਹਿੰਦੇ ਬੱਚੇ ਤੇ ਬੱਚੇ ਹੀ ਐ ਕੀ ਮਹਾਰਾਜ ਨੇ ਕਦੀ ਐ ਨਹੀਂ ਕਿਹਾ ਹੋ ਵੀ ਲਿਆ ਮੈਂ ਮੈਨੂੰ ਫੜਾ ਮੈਂ ਜੇ ਤੇਰੇ ਤੋਂ ਨਹੀਂ ਖਾਂਦਾ ਲੈ ਮੈਂ ਦਹੀਂ ਖਵਾ ਦੇਣਾ ਲੈ ਉਰੇ ਮੇਰੇ ਕੋਲੇ ਆ ਵੀ ਇੱਧਰ ਐਦਾਂ ਹੀ ਕਰਦੇ ਸੀ ਐਂ ਗੋਦੀ ਚੱਕਦੇ ਸੀ ਐਂ ਲਾਡ ਲਡਾਉਂਦੇ ਸੀ ਸਾਡੇ ਬੱਚਿਆਂ ਨੂੰ ਤੇ ਜਿਵੇਂ ਤੁਹਾਡੇ ਨਿਆਣੇ ਕਹਿੰਦੇ ਮੈਂ ਤੇ ਅੱਜ ਡੈਡੀ ਨਾਲ ਹੀ ਸੌਣਾ ਹੈ ਮੈਂ ਪਿਤਾ ਨਾਲ ਸੌਣਾ ਹੈ ਮੈਂ ਨਹੀਂ ਅੱਜ ਮੈਂ ਫਤਿਹ ਸਿੰਘ ਹੋਣੀ ਕੀ ਸੌਂਦੇ ਨਹੀਂ ਹੋਣੇ ਇੱਕ ਉਧਰ ਸੌਂ ਗਿਆ ਇੱਕ ਉਧਰ ਸੌਂ ਗਿਆ ਚਿੰਬੜ ਕੇ ਸੌਂਦੇ ਹੋਣਗੇ ਜਿਵੇਂ ਤੁਹਾਡੇ ਬੱਚੇ ਸੌਂਦੇ ਐ ਐਂ ਪਿਆਰ ਕਰਦੇ ਸੀ ਗੁਰੂ ਸਾਹਿਬ ਪਰ ਵੇਖੋ ਜਿੱਤੇ ਚਾਰੇ ਸਾਹਿਬਜ਼ਾਦੇ ਕਈ ਵਾਰੀ ਇਹ ਨਹੀਂ ਪਤਾ ਵੀ ਚਾਰੇ ਹੀ ਕਹਿਣ ਵੀ ਅਸੀਂ ਇਕੱਠੇ ਹੀ ਪਵਾਂਗੇ ਬੈੱਡ ਤੇ ਮੱਝ ਤੇ ਤੁਹਾਡੇ ਕੋਲ ਹੀ ਸੌਵਾਂਗੇ ਸਾਰੇ ਇਕੱਠੇ ਹੀ ਪੈ ਗਏ ਹੋਣ ਇੱਕ ਹੀ ਬੈੱਡ ਤੇ ਚਾਰੇ ਹੀ ਪੁੱਤ ਇੱਕ ਇੱਧਰ ਇੱਕ ਇੱਧਰ ਲੈ ਤਾਂ ਵੀ ਉਹੇ ਜਿਹੀ ਹੈ ਤੇ ਜਿੱਦੇ ਕੰਨਿਆਂ ਦੀ ਸੇਜ ਤੇ ਇਕੱਲੇ ਹੀ ਪਏ ਆ ਤਾਂ ਵੀ ਉਹੇ ਜਿਹੀ ਹੈ ਅਸਰ ਹੈ ਕੋਈ ਅਕਾਲ ਮੂਰਤ ਉਧਰੋਂ ਕਹਿੰਦੇ ਰੱਬ ਤੇ ਕਾਲ ਦਾ ਅਸਰ ਨਹੀਂ ਗੁਰੂ ਗੋਬਿੰਦ ਸਿੰਘ ਤੇ ਵੀ ਕਾਲ ਦਾ ਅਸਰ ਨਹੀਂ ਹੁਣ ਬੈਕ ਚੱਲਿਓ ਸਾਰੇ ਬੈਕ ਚੱਲਿਓ ਵੇਖਿਓ ਰੱਬ ਕਿਵੇਂ ਦਿਸਦਾ ਹੈ ਗੁਰੂ ਗੋਬਿੰਦ ਸਿੰਘ ਚੋਂ ਰੱਬ ਦਿਸਣ ਦਾ ਮਤਲਬ ਇਹ ਨਹੀਂ ਗੁਣ ਦਿਸਦੇ ਆ ਰੱਬ ਵਾਲੇ ਤੇਰੇ ਚੋਂ ਵੀ ਦਿਸ ਸਕਦੇ ਐ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪਊ ਤੈਨੂੰ ਇਹ ਪ੍ਰਗਟ ਕਰਨੇ ਹੁਣ ਬੈਕ ਚੱਲੋ ਵੇਖੋ ਇੱਕ ਓਅੰਕਾਰ ਕੋਈ ਗੁਰੂ ਸਾਹਿਬ ਦੇ ਸਾਹਮਣੇ ਜਾਤ ਪਾਤ ਦਾ ਫਰਕ ਹੈ ਉਹਨਾਂ ਨੇ ਖਤਮ ਕੀਤੀ ਹੈ ਖੰਡੇ ਦੀ ਪੌਲ ਚੁਕਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਰਕ ਸਮਝਦੇ ਆ ਕੋਈ ਉਹ ਕਹਿੰਦੇ ਜੇ ਕੱਪੜਾ ਪਾਉਣਾ ਸਾਰਿਆਂ ਤੇ ਪਾਓ ਨਹੀਂ ਤੇ ਮੇਰਿਆਂ ਬੱਚਿਆਂ ਤੇ ਵੀ ਕੱਪੜਾ ਪਾਉਣ ਦੀ ਕੋਈ ਲੋੜ ਨਹੀਂ ਤੇ ਇੱਕ ਓਅੰਕਾਰ ਹੋਰ ਕਿਹਦੇ ਸਵੇਖਣਾ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਤੋਂ ਦਿਸਦਾ ਨਹੀਂ ਗੁਰੂ ਗੋਬਿੰਦ ਸਿੰਘ ਤੋਂ ਇਹ ਗੁਣ ਪ੍ਰਗਟ ਹੈ ਸਤਨਾਮ ਕਿਹੜਾ ਝੂਠ ਬੋਲਿਆ ਸਾਰੀ ਜ਼ਿੰਦਗੀ ਵਿੱਚ ਸੱਚ ਤੇ ਸੱਚ ਬੋਲਦੇ ਐ ਸੱਚ ਤੇ ਖੜੇ ਐ ਜੋ ਕੀਤਾ ਸੱਚ ਲਈ ਕੀਤਾ ਹੈ ਉਹ ਸੱਚ ਉਹਨਾਂ ਦੀ ਜ਼ਿੰਦਗੀ 'ਚ ਝਲਕਦਾ ਹੈ ਸਤਨਾਮ ਇਹ ਗੁਣ ਦਿਸਦਾ ਕਿ ਨਹੀਂ ਦਿਸਦਾ ਗੁਰੂ ਗੋਬਿੰਦ ਸਿੰਘ 'ਚ ਬੋਲੋ ਪਿਆਰਿਓ ਰੱਬ ਦਾ ਗੁਣ ਕਲਗੀਆਂ ਵਾਲੇ 'ਚੋਂ ਦਿਸਦਾ ਕਿ ਨਹੀਂ ਦਿਸਦਾ ਤੇ ਕਰਤਾ ਪੁਰਖ ਕਿੰਨਾ ਕੁਝ ਬਣਾਇਆ ਮੈਂ ਕਹਿੰਦਾ ਖਾਲਸਾ ਵੀ ਉਹਨਾਂ ਦਾ ਹੀ ਬਣਾਇਆ ਹੋਇਆ ਹੈ ਕ੍ਰੀਏਟ ਕਰਨਾ ਆਪਣੇ ਦਿਮਾਗ 'ਚੋਂ ਕਾਢ ਕੱਢਣੀ ਅਕਕਾਰ ਪਵਾ ਕੇ ਵੀ ਇਦਾਂ ਦਾ ਬਾਣਾ ਚਾਹੀਦਾ ਐ ਹੋਵੇ ਵੱਖਰਾ ਨਜ਼ਰ ਆਵੇਗਾ ਆ ਸੋਚ ਦੇਣੀ ਵੱਖਰੀ ਕਿੰਨਾ ਕੁਝ ਉਹਨਾਂ ਨੇ ਕ੍ਰੀਏਟ ਕੀਤਾ ਆਪਣੀ ਜ਼ਿੰਦਗੀ ਵਿੱਚ ਕਿੰਨੀਆਂ ਕਾਢਾਂ ਕੱਢੀਆਂ ਆਡਾ ਲਿਆ ਵੇਖੋ ਇਹ ਕਿਹੜਾ ਗੁਣ ਹੈ ਕਰਤਾ ਪੁਰਖ ਰੱਬ ਦਾ ਗੁਣ ਪ੍ਰਗਟ ਹੋ ਜਾਵੇ ਫਿਰ ਅੱਗੇ ਨਿਰਭਉ ਇਹ ਤੇ ਡਰ ਤੇ ਹੈ ਹੀ ਨਹੀਂ ਕਿਸੇ ਦਾ ਰਾਜਿਆਂ ਮਹਾਰਾਜਿਆਂ ਦੀ ਕਿਤੇ ਚੰਗੇ ਜੇ ਲੱਗਾਂ ਮੈਂ ਚੰਗਾ ਜਾ ਲੱਗਾਂ ਐਦਾਂ ਕੀਤਾ ਕਿਤੇ ਮੈਂ ਦੁਨੀਆ ਨੂੰ ਚੰਗਾ ਚੰਗਾ ਲੱਗਾਂ ਨਾ ਨਿਰਭਉ ਕੋਈ ਡਰ ਨਹੀਂ ਜਿਹਨੂੰ ਜੋ ਕਹਿਣਾ ਕਿਹਾ ਉਹ ਰਾਜੇ ਮਹਾਰਾਜੇ ਜਦੋਂ ਇਕੱਠੇ ਹੋਏ ਮੰਡੀ ਵਾਲਾ ਰਾਜਾ ਹੋਰ ਸਾਰੇ ਕਹਿੰਦੇ ਜੀ ਅੰਮ੍ਰਿਤ ਛਕ ਲਾਂਗੇ ਮਾਰੇ ਕਹਿੰਦੇ ਛਕ ਲਓ ਫਿਰ ਤਿਆਰ ਲੱਗੇ ਬਾਟਾ ਕਰਨ ਬਾਹਰ ਆ ਗਏ ਕਹਿੰਦੇ ਅਸੀਂ ਨਹੀਂ ਛਕਣਾ ਮਾਰੇ ਕਹਿੰਦੇ ਹੋਇਆ ਕੀ ਹੈ ਰਾਜਿਓ ਇਕੱਠੇ ਹੋ ਜਾਓ ਇੱਕ ਹੋ ਜਾਈਏ ਅੰਮ੍ਰਿਤ ਛਕ ਲਓ ਸਾਰੇ ਇੱਕ ਬਾਟੇ 'ਚ ਵਾਅਦਾ ਕਰੀਏ ਆ ਜਾਓ ਛਕੀਏ ਕਹਿੰਦੇ ਅਸੀਂ ਨਹੀਂ ਛਕਣਾ ਕਹਿੰਦੇ ਕਿਉਂ ਕਹਿੰਦੇ ਛੋਟੀਆਂ ਜਾਤਾਂ ਵਾਲੇ ਵਿੱਚ ਵਾੜ ਲੈ ਸ਼ਬਦ ਸਿੱਧਾ ਹੀ ਵਰਤਦੇ ਆ ਵੀ ਆ ਛੋਟੀਆਂ ਜਾਤਾਂ ਵਾਲੇ ਨੇ ਕੋਈ ਚੂੜਾ ਚਮਾਰ ਇਦਾਂ ਦੇ ਸ਼ਬਦ ਲੋਕ ਵਰਤਦੇ ਨੇ ਇਹਨਾਂ ਨੂੰ ਵਿੱਚ ਵਾੜੀ ਫਿਰਦੇ ਹੋ ਤੁਸੀਂ ਤੇ ਗੁਰੂ ਸਾਹਿਬ ਨੂੰ ਕਹਿੰਦੇ ਇਹਨਾਂ ਨੂੰ ਜੇ ਇਹਨਾਂ ਨੂੰ ਛਕਾਉਣਾ ਹੈ ਤੇ ਫਿਰ ਅਸੀਂ ਨਹੀਂ ਛਕਣਾ ਮਾਰ ਕਹਿੰਦੇ ਭਾਜੋ ਇੱਥੋਂ ਮੈਂ ਤੇ ਇਹਨਾਂ ਨੂੰ ਛਕਾਉਂ ਆਖੋ ਸਤਨਾਮ ਗੱਜ ਕੇ ਆਖੋ ਪਿਆਰਿਓ ਸਤਨਾਮ ਹਾਂ ਇਹਨਾਂ ਨੂੰ ਛਕਾਉਂ ਫਿਰ ਚਲੋ ਭਾਜੋ ਇੱਥੋਂ ਛਕਣਾ ਤੇ ਸਾਰੇ ਆਓ ਇੱਥੇ ਕੋਈ ਜੱਟ ਆ ਜੇ ਕੋਈ ਆ ਜੇ ਕਿਸੇ ਬਰਾਦਰੀ ਦਾ ਆ ਜੇ ਛਕੋ ਸਾਰੇ ਇਕੱਠੇ ਇੱਕ ਬਾਟੇ 'ਚ ਜੇ ਬਾਟਾ ਇੱਕ ਕਰਾਂਗੇ ਤਾਂ ਹੀ ਬਾਟੀਆਂ ਇੱਕ ਹੋਣਗੀਆਂ ਇੱਥੇ ਫਰਕ ਨਿਕਲੂ ਤਾਂ ਹੀ ਸਮਾਜ ਇੱਕ ਹੋਊ ਸਾਰਾ ਥੋੜੇ ਪੰਗੇ ਆ ਕਿਤੇ ਜਾਤਾਂ ਪਾਤਾਂ ਦੇ ਪਏ ਹੋਏ ਅੱਜ ਦੇ ਸਮਾਜ ਵਿੱਚ ਵੰਡਿਆ ਹੀ ਹੋਇਆ ਹੋਰ ਕੀ ਹੈ ਕਿੱਡੀ ਭੈੜੀ ਗੱਲ ਸੀ ਜਾਤ ਪਾਤ ਦੇ ਵਿੱਚ ਵੰਡਤਾ ਲੋ ਸਾਰੀ ਮਨੁੱਖਤਾ ਨੂੰ ਤੇ ਧਿਆਨ ਨਾਲ ਸੁਣਿਓ ਭਾਈ ਹੁਣ ਤੁਸੀਂ ਦੱਸੋ ਬਈ ਜਿਹੜਾ ਗੁਰੂ ਸਾਹਿਬ ਦਾ ਇਹ ਜਾਤ ਪਾਤ ਖਤਮ ਕਰਤੀ ਕੋਈ ਡਰ ਹੈ ਰਾਜੇ ਮਹਾਰਾਜਿਆਂ ਦਾ ਕਿਸੇ ਦਾ ਅੱਖ ਚੱਕ ਪਾ ਕੇ ਜੁਰਤ ਸੀ ਉਹਨਾਂ ਵਿੱਚ ਤੇ ਨਿਰਭਉ ਰੱਬ ਹੈ ਤੇ ਇਹੀ ਗੁਣ ਸਾਨੂੰ ਕਲਗੀਆਂ ਵਾਲੇ ਵਿੱਚ ਦਿਸਦਾ ਤਾਂ ਕਹਿੰਦੇ ਆ ਵੀ ਤੇਰੇ ਵਿੱਚੋਂ ਰੱਬ ਦਿਸਦਾ ਰੱਬ ਹੋਰ ਕੋਈ ਰੱਬ ਹੈ ਥੋੜਾ ਵੀ ਉਹਨਾਂ ਦੇ ਇੱਥੇ ਲਾਈਟਾਂ ਜਗਦੀਆਂ ਸੀ ਕੋਈ ਮੱਥਾ ਜ਼ਿਆਦਾ ਚਮਕਦਾ ਸੀ ਤਾਂ ਰੱਬ ਦਿਸਦਾ ਸੀ ਰੱਬ ਦਿਸਣ ਦਾ ਮਤਲਬ ਕੀ ਸੀ ਵੀ ਉਹਨਾਂ ਦਾ ਚਿਹਰਾ ਜਿਹੜਾ ਜੀ ਉਹ ਤੇ ਜੀ ਲਾਈਟਾਂ ਜਗਦੀਆਂ ਮੱਥਾ ਚਮਕਦਾ ਸੀ ਇਹ ਨਹੀਂ ਉਹਨਾਂ ਚੋਂ ਗੁਣ ਸੀ ਜਿਹੜੇ ਉਹ ਗੁਣ ਕਰਕੇ ਦਿਸਦੇ ਸੀ ਉਹਨਾਂ ਦਾ ਸੁਭਾਅ ਰੱਬ ਨਾਲ ਮਿਲਦਾ ਰੱਬ ਦਾ ਸੁਭਾਅ ਗੁਰੂ ਨਾਨਕ ਕਹਿੰਦੇ ਇਦਾਂ ਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਇਹੀ ਸੁਭਾਅ ਸਾਨੂੰ ਕਲਗੀਆਂ ਵਾਲੇ ਦਾ ਲੱਗਦਾ ਹੈ ਸੁਭਾਅ ਕਰਕੇ ਤਾਂ ਕਹਿੰਦੇ ਆ ਵੀ ਸਰੀਰ ਦੋ ਨੇ ਜੋਤਾਂ ਜੋਤ ਇੱਕ ਹੈ ਇਹ ਤਾਂ ਕਹਿੰਦੇ ਆ ਵੀ ਭਾਈ ਰੱਬ ਤੇ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਜੋਤ ਇੱਕ ਹੀ ਹੈ ਸੁਭਾਅ ਦਿਸਦਾ ਹੈ ਤੇ ਅਗਲੀ ਗੱਲ ਇਹ ਹੈ ਵੀ ਇਹ ਸੁਭਾਅ ਕੀ ਸਾਡਾ ਨਹੀਂ ਬਣ ਸਕਦਾ ਬੋਲੋ ਪਿਆਰੇ ਬਣ ਸਕਦਾ ਕਿ ਨਹੀਂ ਬਣ ਸਕਦਾ ਕੀ ਰੱਬ ਸਾਡੇ 'ਚ ਪ੍ਰਗਟ ਹੋ ਸਕਦਾ ਕਿ ਨਹੀਂ ਹੋ ਸਕਦਾ ਕੀ ਸਾਨੂੰ ਰੱਬ ਦੇ ਦਰਸ਼ਨ ਹੋ ਸਕਦੇ ਕਿ ਨਹੀਂ ਹੋ ਸਕਦੇ ਹੋ ਸਕਦੇ ਆ ਕਿਸੇ ਨੂੰ ਨਾ ਹੋਣ ਆਪ ਨੂੰ ਤੇ ਪਤਾ ਲੱਗ ਜਾਂਦਾ ਨਾ ਇਹਨੂੰ ਪ੍ਰਗਟ ਕਰਨਾ ਹੀ ਰੱਬ ਦੇ ਦਰਸ਼ਨ ਹੈ ਹੋਰ ਕੀ ਸੀ ਇਹ ਇਹ ਜੁਗਤ ਸਿੱਖਣੀ ਸੀ ਗੁਰੂ ਸਾਹਿਬ ਇਹ ਅਕਲ ਲੈਣੀ ਸੀ ਗੁਰੂ ਸਾਹਿਬ ਇਹ ਇਹ ਰੱਬ ਦੇ ਦਰਸ਼ਨ ਸੀ ਤਾਂ ਹੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਕਹਿਣਾ ਸਿੱਖਾਂ ਨੇ ਕਹਿੰਦੇ ਸੱਚੇ ਪਾਤਸ਼ਾਹ ਆਪਾਂ ਪੜ੍ਹਦੇ ਰਹੇ ਨਾ ਪਹਿਲਾਂ ਪੜ੍ਹਦਾ ਹੁੰਦਾ ਸੀ ਮੈਂ ਬਹੁਤ ਹੇ ਕਲਗੀਆਂ ਵਾਲਿਆ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦੇ ਸੁਣਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਜੇ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਸੱਚੇ ਪਾਤਸ਼ਾਹ ਤੇਰੇ ਵਿੱਚੋਂ ਰੱਬ ਦਿਸਦਾ ਸਾਜਾਂ ਵਾਲਿਆ ਤੇਰੇ ਵਿੱਚੋਂ ਰੱਬ ਦਿਸਦਾ ਸੱਚੇ ਪਾਤਸ਼ਾਹ ਤੇਰੇ ਵਿੱਚੋਂ ਰੱਬ ਦਿਸਦਾ ਬਾਜਾਂ ਵਾਲਿਆ ਤੇਰੇ ਵਿੱਚੋਂ ਰੱਬ ਦਿਸਦਾ ਸੱਚੇ ਪਾਤਸ਼ਾਹ ਤੇਰੇ ਵਿੱਚੋਂ ਰੱਬ ਦਿਸਦਾ ਬਾਜਾਂ ਵਾਲਿਆ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਬੜੇ ਬੜੇ ਤੇਰੇ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਦੇਖੀ ਗੱਜ ਕੇ ਓ ਦਿਲ ਕਰਦਾ ਮੈਂ ਤੈਨੂੰ ਦੇਖੀ ਤੇਰੇ ਵਿੱਚੋਂ ਸਭ ਚੋਂ ਹੋ ਸਕਦਾ ਪ੍ਰਗਟ ਹੋ ਸਕਦਾ ਜਿਹੜਾ ਜਿਹੜਾ ਵੀ ਇਹ ਰੱਬੀ ਗੁਣ ਆਪਣੇ ਅੰਦਰੋਂ ਕੱਢ ਲਵੇ ਇਹਦੇ ਚੋਂ ਨਿਕਲ ਲੈਣੇ ਮਾਈਂਡ ਚੋਂ ਈਰਖਾ ਵੀ ਤਾਂ ਇਹਦੇ ਚੋਂ ਹੀ ਕੱਢੀ ਹੈ ਜੈਲਸ ਦਾ ਭਰਿਆ ਪਿਆ ਇਹਦੇ ਚੋਂ ਹੀ ਕੱਢੀ ਰੋੜੀ ਲਓ ਜੀ ਇੱਟਾਂ ਹੀ ਆਈ ਜਾਂਦੀਆਂ ਗਵਾਂਢੀ ਨੇ ਘਰ ਪਾਉਣਾ ਲੈ ਹੁਣ ਤੇ ਇਹ ਸਰੀਏ ਹੀ ਲਈ ਆਉਂਦੇ ਆ ਲਓ ਜੀ ਹੁਣ ਤੇ ਸਿਮੈਂਟ ਹੀ ਆਈ ਜਾਂਦਾ ਹੈ ਐ ਨਹੀਂ ਕਰਦੇ ਅਸੀਂ ਕੋਠੀ ਉਹ ਪਾ ਲੈਂਦਾ ਢਿੱਡ ਸਾਡਾ ਦੁਖੀ ਜਾਂਦਾ ਬਣਾ ਉਹਨੇ ਲਈ ਸਾਡੀ ਨੀਂਦ ਉੱਡ ਗਈ ਇਹ ਅੰਦਰੋਂ ਹੀ ਨਿਕਲੀ ਹੈ ਤੇਰੇ ਈਰਖਾ ਜਿਹੜੀ ਕੱਢੀ ਫਿਰਦਾ ਹੁਣ ਤੇ ਰੱਬ ਨਹੀਂ ਦਿਸਦਾ ਹੁਣ ਤੇ ਤੇਰੇ ਤੋਂ ਸ਼ੈਤਾਨ ਦਿਸਦਾ ਬੜੀ ਖਤਰਨਾਕ ਚੀਜ਼ ਦਿਸਦੀ ਤੇਰੇ ਚੋਂ ਸਾਡੇ ਚੋਂ ਆਪਣੇ ਚੋਂ ਖਤਰਨਾਕ ਰੱਬ ਕਿੱਥੇ ਦਿਸਦਾ ਰੱਬ ਤੇ ਆ ਗੁਣ ਨੇ ਹੁਣ ਔਗਣ ਭਰੇ ਪਏ ਆ ਸਾਡੇ ਕਿੱਥੇ ਦਿਸਦਾ ਕੁਝ ਗੁਰੂ ਗੋਬਿੰਦ ਸਿੰਘ ਚੋਂ ਦਿਸਦਾ ਰੱਬ ਗੁਰੂ ਨਾਨਕ ਚੋਂ ਦਿਸਦਾ ਰੱਬ ਗੁਣ ਗੁਣ ਚੇਤਾ ਰੱਖਿਓ ਗੁਣ ਰੱਬ ਕੋਈ ਵੱਖਰੇ ਤਰ੍ਹਾਂ ਦਾ ਬੰਦਾ ਨਹੀਂ ਬਣ ਗਿਆ ਹੁਣ ਵੀ ਵੱਖਰੇ ਤਰ੍ਹਾਂ ਦਾ ਐ ਨਹੀਂ ਬੰਦਿਆਂ ਵਰਗਾ ਬੰਦਾ ਪਰ ਗੁਣਾ ਕਰਕੇ ਰੱਬ ਬੰਦਿਆਂ ਵਰਗਾ ਬੰਦਾ ਪਰ ਗੁਣਾ ਕਰਕੇ ਗੁਣ ਨੇ ਵਿੱਚ ਕੁਆਲਿਟੀ ਹੈ ਅਲੱਗ ਅਲੱਗ ਕੁਆਲਿਟੀ ਐ ਪ੍ਰਗਟ ਹੋਈ ਹੈ ਸੁਣੋ ਹੁਣ ਇਹ ਗੁਣ ਜਿਹੜਾ ਪ੍ਰਗਟ ਕਰਨਾ ਆਪਾਂ ਨਿਰਭਉ ਨਿਰਵੈਰ ਫਿਰ ਅਕਾਲ ਮੂਰਤ ਜਿੱਥੇ ਹੋਵੋ ਇੱਕੋ ਜੇ ਅਗਲਾ ਗੁਣ ਕਿਹੜਾ ਫਿਰ ਬੋਲੋ ਬੋਲੋ ਪਿਆਰਿਓ ਅਜੂਨੀ ਇੱਕ ਹੈ ਸਹਿ ਭੰਗ ਵੱਖਰਾ ਹੈ ਇੱਕ ਓੰਕਾਰ ਇੱਕ ਗੁਣ ਸਤਨਾਮ ਦੋ ਕਰਤਾ ਪੁਰਖ ਤਿੰਨ ਨਿਰਭਉ ਚਾਰ ਨਿਰਵੈਰ ਪੰਜ ਅਕਾਲ ਮੂਰਤ ਛੇ ਅਜੂਨੀ ਸੱਤ ਸਹਿ ਭੰਗ ਅੱਠ ਤੇ ਮਿਲਦਾ ਕਿਵੇਂ ਹੈ ਇਹ ਗੁਣ ਪ੍ਰਗਟ ਕਿਵੇਂ ਹੁੰਦੇ ਨੇ ਗੁਰ ਪ੍ਰਸਾਦ ਗੁਰ ਮਤਲਬ ਗਿਆਨ ਪ੍ਰਸਾਦ ਕਿਰਪਾ ਅਕਲ ਲੈ ਕੇ ਗਿਆਨ ਲੈ ਕੇ ਗਿਆਨ ਦਾ ਪ੍ਰਸ਼ਾਦ ਲੈ ਕੇ ਐ ਕਹਿ ਲਓ ਸਿੱਧਾ ਹੀ ਵੀ ਜਦੋਂ ਹੁਣ ਜਿਹੜਾ ਗਿਆਨ ਹੈ ਪ੍ਰਸ਼ਾਦ ਹੈ ਕਾਹਦੇ ਚ ਪਾਉਂਦੇ ਹੋ ਬਈ ਐਦਾਂ ਕਰਦੇ ਹੱਥਾਂ ਚ ਤੇ ਜਿਹੜਾ ਗਿਆਨ ਹੈ ਇਹ ਕਾਹਦੇ ਚ ਪਊ ਜੇਬ ਚ ਪਊ ਹੱਥਾਂ ਚ ਪਊ ਕਿੱਥੇ ਪਊ ਭਲਾ ਇੱਥੇ ਤੇ ਜਿਹੜਾ ਪ੍ਰਗਟ ਹੋਣਾ ਰੱਬ ਨੇ ਉਹ ਕਿੱਥੇ ਹੋਣਾ ਭਲਾ ਉਹ ਵੀ ਇੱਥੇ ਗੁਣ ਵੀ ਇੱਥੋਂ ਹੀ ਆਉਣੇ ਗਿਆਨ ਹੈ ਜਿਹੜਾ ਇੱਥੇ ਪੈਂਦਾ ਦਿਮਾਗ ਚ ਇੱਥੇ ਬੈਠ ਕੇ ਐ ਐ ਪੜ੍ਹਨਾ ਹੁੰਦਾ ਸਮਝਣਾ ਹੁੰਦਾ ਅਕਲ ਲੈਣੀ ਹੁੰਦੀ ਅੱਛਾ ਹੁਣ ਆਪਾਂ ਗੱਲ ਕਰਦੇ ਸੀ ਅਜੂਨੀ ਰੱਬ ਜੂਨਾ ਤੋਂ ਰਹਿਤ ਹੈ ਰੱਬ ਜੂਨਾ ਚ ਨਹੀਂ ਤੇ ਇਹ ਬੰਦਾ ਵੀ ਹੈ ਵੇਖੋ ਇਨਸਾਨ ਹੈ ਇਨਸਾਨ ਹੀ ਹੈ ਬਸ ਕੁੱਤਾ ਗਧਾ ਨਹੀਂ ਬਣਦਾ ਬਿਰਤੀ ਕਰਕੇ ਐ ਥੋੜਾ ਵੀ ਵੇਖਣ ਨੂੰ ਬੰਦਾ ਹੈ ਤੇ ਅੰਦਰੋਂ ਗਧਿਆਂ ਵਾਲੇ ਕੰਮ ਕਰੂ ਜੇ ਰੱਬ ਵੀ ਜੂਨਾ ਤੋਂ ਰਹਿਤ ਹੈ ਤੇ ਇਹ ਬੰਦਾ ਵੀ ਜੂਨਾ ਤੋਂ ਰਹਿਤ ਇਨਸਾਨ ਹੈ ਇਨਸਾਨ ਬੰਦਿਆਂ ਵਾਲੀ ਗੱਲ ਹੈ ਇਹਦੇ ਚ ਬਸ ਜਦੋਂ ਤੁਸੀਂ ਆਪਾਂ ਜੂਨਾ ਵਿੱਚ ਪੈਣਿਆ ਛੱਡਤਾ ਫਿਰ ਸਾਡਾ ਅਸੀਂ ਕੀ ਬਣ ਗਏ ਅਜੂਨੀ ਰੱਬ ਵੀ ਜੂਨਾ ਤੋਂ ਰਹਿਤ ਹੈ ਲੈ ਇਹ ਵੀ ਗੁਣ ਸਾਡੇ ਚ ਪ੍ਰਗਟ ਹੋ ਗਿਆ ਜਿੱਤੇ ਹੋਰ ਦਰਸ਼ਨ ਹੋ ਗਏ ਰੱਬ ਦੇ ਹੋਰ ਦਰਸ਼ਨ ਹੋ ਗਏ ਇਹ ਕੁਆਲਿਟੀ ਵੀ ਸਾਡੇ ਚ ਆ ਗਈ ਅੱਗੇ ਚੱਲੀਏ ਪਿਆਰਿਓ ਅਜੂਨੀ ਅਗਲਾ ਗੁਣ ਕਿਹੜਾ ਹੈ ਸਹਿ ਭੰਗ ਪਰਮਾਤਮਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਰੱਬ ਨੂੰ ਕਿਸੇ ਨੇ ਬਣਾਇਆ ਨਹੀਂ ਉਹਨੇ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ ਐ ਨਹੀਂ ਵੀ ਉਹਦਾ ਮਾਂ ਪਿਓ ਕੌਣ ਹੈ ਉਹਨੇ ਆਪ ਹੀ ਬਣਾਇਆ ਸਾਰਾ ਆਪਣੇ ਆਪ ਚੋਂ ਆਪ ਹੀ ਪ੍ਰਗਟ ਹੋਇਆ ਇਹ ਸਹਿ ਭੰਗ ਦਾ ਗੁਣ ਅਸੀਂ ਵੀ ਪ੍ਰਗਟ ਕਰਨਾ ਕੀ ਵੀ ਉਹ ਰੱਬ ਕਿਸੇ ਦੇ ਸਹਾਰੇ ਨਹੀਂ ਤੇ ਆਪਾਂ ਵੀ ਕਿਸੇ ਦੇ ਸਹਾਰੇ ਨਾ ਰਹੀਏ ਕਈ ਬੰਦੇ ਸਾਰੀ ਜ਼ਿੰਦਗੀ ਸਹਾਰਾ ਹੀ ਭਾਲਦੇ ਰਹਿੰਦੇ ਆ ਕਦੇ ਕਿਸੇ ਦਾ ਸਹਾਰਾ ਕਦੇ ਕਿਸੇ ਦਾ ਸਹਾਰਾ ਕਦੇ ਕਿਸੇ ਦਾ ਸਹਾਰਾ ਪਿਆਰਿਆ ਆਪਣੇ ਆਪ ਦੇ ਸਹਾਰੇ ਹੋ ਮਿਹਨਤ ਕਰ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਇਹਨੂੰ ਸਹਿ ਭੰਗ ਕਹਿੰਦੇ ਆ ਵਿਦੇਸ਼ਾਂ ਵਿੱਚ ਜਿਹੜੇ ਸਾਡੇ ਬੱਚੇ ਅੱਜ ਪੜ੍ਹਨ ਗਏ ਐ ਉਹ ਆਪਣੇ ਪੈਰਾਂ ਤੇ ਆਪ ਹੀ ਖੜੇ ਹੋਏ ਆ ਉਹਨਾਂ ਨੂੰ ਘਰ ਕਿੰਨੇ ਬਣਾ ਕੇ ਦਿੱਤਾ ਆਪੇ ਬਣਾਉਣਗੇ ਗੱਡੀਆਂ ਕਿੰਨੇ ਲੈ ਕੇ ਦਿੱਤੀਆਂ ਆਪੇ ਲੈ ਲਏ ਆਪਣੀਆਂ ਫੀਸਾਂ ਵੀ ਉਹ ਆਪ ਭਰਦੇ ਆ ਸਹਿ ਭੰਗ ਦਾ ਗੁਣ ਹੈ ਆਪਣੇ ਪੈਰਾਂ ਤੇ ਖੜੇ ਹੋਣਾ ਸਾਡੇ ਤੇ ਇਹ ਵੀ ਘਾਟ ਹੈ ਆ ਹੁਣ ਸ਼ੁਕਰ ਹੈ ਮਾਲਕ ਦਾ ਸਾਡੇ ਥੋੜਾ ਜਿਹਾ ਪੰਜਾਬੀਆਂ ਦਾ ਦਿਮਾਗ ਵੀ ਐ ਨੂੰ ਚੱਲਿਆ ਵੀ ਬੱਚਿਆਂ ਨੂੰ ਭੇਜ ਦੋ ਬਾਹਰ ਜੇ ਜਾਂਦਾ ਪੜ੍ਹਨ ਭੇਜੋ ਹੁਣ ਚੱਲਿਆ ਨਾ ਬੱਚੇ ਪੁਰਾਣੇ ਵੇਲੇ ਜੇ ਅੱਜ ਤੋਂ 10 ਕੁ ਸਾਲ ਪਹਿਲਾਂ 15 ਸਾਲ ਪਹਿਲਾਂ ਜੇ ਕੋਈ ਲੜਕੀ ਕਵੇ ਵੀ ਮੈਂ ਕੈਨੇਡਾ ਪੜ੍ਹਨ ਜਾਣਾ ਕਦੇ ਨਹੀਂ ਸੀ ਭੇਜਦੇ ਸਾਡਾ ਟੱਬਰ ਅਸੀਂ ਨਹੀਂ ਭੇਜਦੇ ਹੁਣ ਤੇ ਇੰਨਾ ਸ਼ੁਕਰ ਹੈ ਪਿੰਡ ਚੋਂ 8-10 ਗਈਆਂ ਹੁੰਦੀਆਂ ਲੜਕੀਆਂ ਜਦੋਂ ਲੜਕੀ ਕਹਿੰਦੀ ਮੈਂ ਵੀ ਪੜ੍ਹਨ ਜਾਣਾ ਮੇਰੇ ਬੈਂਡ ਪੂਰੇ ਆ ਗਏ ਤਾਂ ਮਾਂ ਪਿਓ ਕਹਿੰਦੇ ਵੀ ਉਹਦੀ ਕੁੜੀ ਵੀ ਗਈ ਆ ਉਹਦੀ ਵੀ ਗਈ ਚੱਲ ਫਿਰ ਭੇਜ ਦਿਓ ਸ਼ੁਰੂ ਸ਼ੁਰੂ ਵਿੱਚ ਤੇ ਜਿਹੜੀਆਂ ਗਈਆਂ ਹੋਣਗੀਆਂ ਕਿੰਨਾ ਔਖਾ ਹੋਇਆ ਹੋਣਾ ਜਿਹੜੇ ਪਹਿਲਾਂ ਪਹਿਲਾਂ ਗਏ ਇੱਕ ਵਾਰੀ ਰਾਹ ਖੋਲਣੇ ਪੈਂਦੇ ਆ ਮੁੜ ਕੇ ਤੇ ਆਪੇ ਹੀ ਤੁਰ ਪੈਂਦਾ ਹੈ ਆਪੋ ਸਤਨਾਮ ਇੱਕ ਵਾਰੀ ਨਵਾਂ ਕਰਨਾ ਪੈਂਦਾ ਜਿੱਦੇ ਪਹਿਲੀ ਵਾਰੀ ਸਾਡੇ ਇਦਾਂ ਲੜਕੀਆਂ ਜਾਣ ਲੱਗੀਆਂ ਹੋਣਗੀਆਂ ਉਦੋਂ ਤੇ ਐਂ ਕਰਦੇ ਸੀ ਲੋਕ ਅਸੀਂ ਨਹੀਂ ਭੇਜਦੇ ਹੁਣ ਲੋਕੀ ਧੀਆਂ ਨੂੰ ਜੇ ਬੱਚੀ ਦਾ ਕਿਸੇ ਦੇ ਬੈਂਡ ਆ ਜਾਂਦੇ ਆ ਵਧੀਆ ਪੜ੍ਹਦੀ ਹੈ ਆਪਾਂ ਕਹਿੰਦੇ ਚਾਹ ਭਾਈ ਧੀਏ ਪੜ੍ਹ ਕੇ ਆ ਧੀਆਂ ਨੂੰ ਭੇਜਿਆ ਜਾਂਦਾ ਐਦਾਂ ਰਾਹ ਬਣਦੇ ਐ ਪਹਿਲਾਂ ਪੱਗ ਡੰਡੀਆਂ ਬਣਾਉਣੀਆਂ ਪੈਂਦੀਆਂ ਐ ਫਿਰ ਰਾਹ ਬਣ ਜਾਂਦਾ ਐ ਫਿਰ ਛੜਕਾਂ ਬਣ ਜਾਂਦੀਆਂ ਐ ਐਦਾਂ ਹੀ ਨਵਾਂ ਜ਼ਮਾਨਾ ਬਣਦਾ ਐ ਨਵੇਂ ਯੁੱਗ ਐ ਯੁੱਗ ਪਲਟਦੇ ਐ ਯੁੱਗ ਇਹਨੂੰ ਯੁੱਗ ਪਲਟਣਾ ਕਹਿੰਦੇ ਹੋਰ ਬਾਹਰ ਕੋਈ ਯੁੱਗ ਨਹੀਂ ਬਦਲਦੇ ਅੰਦਰ ਹੀ ਬਦਲਦੇ ਸੁਭਾਅ ਬਦਲ ਜਾਂਦੇ ਐਦਾਂ ਹੀ ਐ ਨਾ ਸ਼ੁਰੂ ਐਂ ਹੋਣਾ ਇਹ ਚੇਂਜ ਆਉਣੀ ਚਾਹੀਦੀ ਹੈ ਸਾਡੇ ਵਿੱਚ ਜੋ ਹੌਲੀ ਹੌਲੀ ਹੌਲੀ ਹੌਲੀ ਮਾਲਕ ਦੀ ਮਿਹਰ ਨਾਲ ਆ ਰਹੀ ਹੈ ਬਈ ਟਾਈਮ ਤੇ ਪੌਣੇ 4 ਹੋ ਗਏ ਮੈਂ ਵੇਖੀ ਨਹੀਂ ਘੜੀ ਮੇਰੀ ਬੇਨਤੀ ਸੁਣਿਓ ਆਪਾਂ 4 ਕੁ ਵਜੇ ਹੀ ਸਮਾਪਤੀ ਕਰ ਦਿਆਂਗੇ ਲੇਟ ਨਹੀਂ ਕਰਾਂਗੇ ਤਾਂ ਕਰਕੇ ਟਿਕਾ ਬਣਾ ਕੇ ਰੱਖੋ ਕੋਈ ਹਿਲਜੁਲ ਨਾ ਹੋਵੇ ਕਿਉਂਕਿ 2 ਘੰਟੇ ਹੋ ਗਏ ਬਸ ਤੇ ਆਪਾਂ ਬਹੁਤਾ ਕਵੇਲਾ ਨਹੀਂ ਕਰਾਂਗੇ ਕਿਉਂਕਿ ਡਿਸਪਲਨ ਤੇ ਅਸੀਂ ਸਾਧ ਸੰਗਤ ਵਿੱਚ ਆ ਕੇ ਸਿੱਖਣਾ ਹੈ ਜੇ ਆਪ ਹੀ ਤੋੜੀ ਜਾਵਾਂਗੇ ਫਿਰ ਸਿਖਾਵਾਂਗੇ ਕੀ ਟਾਈਮ ਟੇਬਲ ਬਣਾਉਣਾ ਚੰਗੀਆਂ ਆਦਤਾਂ ਵਿੱਚ ਸਮੇਂ ਦੇ ਪਾਬੰਦ ਹੋਣਾ ਵੀ ਚੰਗੀ ਆਦਤ ਹੈ ਤੇ ਜੇ ਚੰਗੀਆਂ ਆਦਤਾਂ ਆਪਾਂ ਹੀ ਨਹੀਂ ਬਣਾਵਾਂਗੇ ਫਿਰ ਅੱਗੇ ਕਿਵੇਂ ਬਣਨਗੀਆਂ ਅਸੀਂ ਤੋੜਾਂਗੇ ਫਿਰ ਅੱਗੇ ਡਿਸਪਲਨ ਕੀ ਬਣੂਗਾ ਸਾਡਾ ਹੁਣ ਕਈ ਵਾਰੀ ਵੇਖੋ ਮੱਝਾਂ ਨੂੰ ਕੱਖ ਪਾਉਣੇ ਜਾ ਕੇ ਕਈਆਂ ਨੇ ਬੀਬੀਆਂ ਨੇ ਘਰ ਰੋਟੀ ਪਾਣੀ ਦਾ ਕਰਨਾ ਹੈ ਤੇ ਹੁਣ ਬੀਬੀ ਪਹੁੰਚੇ 5 ਵਜੇ ਬੀਬੀ ਪਹੁੰਚੇ 7 ਵਜੇ ਦੀਵਾਨ ਦੀ ਸਮਾਪਤੀ ਕਰੀਏ 5:30 ਵਜੇ ਤੂੰ ਘਰ ਵਾਲਾ ਕਹੇਗਾ ਵੀ ਨਾਲੇ ਤੈਨੂੰ ਗਾਲਾਂ ਬੀਬੀ ਨੂੰ ਕੱਢਣੀਆਂ ਨਾਲੇ ਉਹਨੇ ਕਿਹਾ ਚੰਗਾ ਬਾਬਾ ਤੇਰਾ ਕਿਹੜਾ ਬਾਬਾ ਤੇਰਾ ਤੈਨੂੰ ਪਤਾ ਹੀ ਹੈ ਫਿਰ ਸਰੋਪੇ ਮੈਨੂੰ ਵੀ ਮਿਲਣਗੇ ਨਾਲ ਮਿਲਣਗੇ ਕਿ ਨਹੀਂ ਮਿਲਣਗੇ ਮਿਲਦੇ ਨੇ ਬਹੁਤ ਵੀ ਖੜ ਜਾ ਤੇਰਾ ਇਦਾਂ ਹੀ ਆਉਣਾ ਨਾ ਨਾਲੇ ਤੇਰਾ ਬਾਬਾ ਤੇਰਾ ਐਂ ਇਦਾਂ ਹੀ ਹੁੰਦਾ ਭਾਈ ਸੋ ਤਾਂ ਕਰਕੇ ਮੈਂ ਬੇਨਤੀ ਕਰਦਾ ਬਈ ਆਪਾਂ ਡਿਸਪਲਨ ਤੇ ਸਿੱਖਣਾ ਇਹ ਚੰਗੀਆਂ ਆਦਤਾਂ ਤੇ ਬਹੁਤ ਜ਼ਰੂਰੀ ਹੈ ਮੈਂ ਕਿਤੇ ਪੜ੍ਹਿਆ ਸੀ ਕਹਿੰਦੇ ਜਿਹੜਾ ਸਭ ਤੋਂ ਵੇਲੇ ਨਾਲ ਉੱਠਦਾ ਘਰ 'ਚ ਕਹਿੰਦੇ ਘਰ 'ਚ ਚੱਲਦੀ ਵੀ ਉਸੇ ਦੀ ਹੁੰਦੀ ਹੁਣ ਤੁਸੀਂ ਕਹੋਗੇ ਵੀ ਬੀਬੀ ਉੱਠਦੀ ਅਸੀਂ ਤੇ ਨਹੀਂ ਉੱਠਦੇ ਬੰਦੇ ਤੇ ਘੱਟ ਹੀ ਉੱਠਦੇ ਪਰ ਸੱਚੀ ਗੱਲ ਹੈ ਮਨ ਭਾਵੇਂ ਨਾ ਚੱਲੂ ਉਸੇ ਦੀ ਚੱਲਦੀ ਉਸੇ ਚੰਗੀਆਂ ਆਦਤਾਂ ਵਾਲਾ ਨਾ ਬੰਦਾ ਤੁਹਾਡੇ ਤੇ ਕੁਦਰਤੀ ਪ੍ਰਭਾਵ ਪਾ ਪਾਉਂਦਾ ਸਿੱਧਾ ਹੀ ਪ੍ਰਭਾਵ ਪਾਉਂਦਾ ਸਿੱਧਾ ਹੀ ਤੁਸੀਂ ਹਾਰ ਜਾਂਦੇ ਹੋ ਉਹਦੇ ਸਾਹਮਣੇ ਹੁਣ ਮੰਨ ਲਓ ਇੱਕ ਬੰਦਾ 4 ਵਜੇ ਉੱਠ ਕੇ ਨਹਾ ਕੇ ਆ ਵੀ ਕਰ ਆਇਆ ਫਿਰ ਮੈਂ ਸਾਨੂੰ ਕੱਖ ਵੀ ਪਾ ਲਏ ਮੱਝਾਂ ਮੈਂ ਬਾਹਰ ਕੱਢਤੀਆਂ ਤੂੰ 6 ਵਜੇ ਅੱਖਾਂ ਨਹੀਂ ਤੂੰ ਧੱਕੇ ਨਾਲ ਹੀ ਹਾਰ ਜਾਂਦਾ ਉਹਦੇ ਸਾਹਮਣੇ ਉਹ ਚੰਗੀਆਂ ਆਦਤਾਂ ਵਾਲਾ ਤਾਂ ਤੈਨੂੰ ਹੀ ਹਰਾ ਦਿੰਦਾ ਇੱਕ ਬੰਦਾ ਤੁਹਾਡਾ ਸਾਥੀ ਕੋਈ ਜਿੰਮ ਕਰਨ ਲੱਗ ਜੇ ਰੋਜ਼ ਜਿੰਮ 'ਚ ਜਾਵੇ ਭੱਜੇ ਬਹੁਤ ਮਿਹਨਤ ਕਰੇ ਜਦੋਂ ਤੇਰੇ ਸਾਹਮਣੇ ਆਊ ਤੂੰ ਸੁੱਤਾ ਉੱਠ ਕੇ ਆਇਆ ਤੇਰੀਆਂ ਲੱਤਾਂ ਵੀ ਦੁਖੀ ਜਾਂਦੀਆਂ ਸਟ੍ਰੈਚ ਨਹੀਂ ਹੋਇਆ ਸਰੀਰ ਅੱਧਾ ਤੇ ਤੂੰ ਐਂ ਹਾਰ ਜਾ ਚੰਗੀਆਂ ਆਦਤਾਂ ਵਾਲੇ ਬੰਦੇ ਸਿੱਧੇ ਹੀ ਜਿੱਤ ਜਾਂਦੇ ਦੂਜੇ ਬੰਦੇ ਤੇ ਸਿੱਧਾ ਹੀ ਪ੍ਰਭਾਵ ਆਪਣਾ ਪਾ ਜਾਂਦੇ ਟਾਈਮ ਸਿਸਟਮ ਜਿਹੜਾ ਹੈ ਇਹ ਬਹੁਤ ਚੰਗੀਆਂ ਆਦਤਾਂ ਵਿੱਚ ਆਉਂਦਾ ਹੈ ਇਹਨੂੰ ਬਣਾਈਏ ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਸੁਣੋ ਪਿਆਰਿਓ ਧਿਆਨ ਨਾਲ ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਬਈ ਸਹਿਬ ਭੰਗ ਦਾ ਗੁਣ ਕੀ ਹੈ ਆਪਣੇ ਪੈਰਾਂ ਤੇ ਖੜੇ ਹੋਣਾ ਹੁਣ ਆਪਣੇ ਵਰਗੇ ਮਰ ਗਏ ਵੀ ਨਿਆਣੇ ਆਪਣੇ ਨੂੰ 3 ਕਿੱਲੇ ਜ਼ਮੀਨ ਦੇ ਕੇ ਜਾਣੀ ਹੈ ਤੇ ਕਿਸੇ ਬੰਦੇ ਨੇ ਮਿਹਨਤ ਕੀਤੀ ਕਹਿੰਦਾ ਯਾਰ ਅੱਧਾ ਕਿੱਲਾ ਵੇਚਣਾ ਮਨਜ਼ੂਰ 25 ਲੱਖ ਦਾ ਕਿੱਲਾ ਹੈ 12 ਲੱਖ ਦਾ ਵੇਚ ਦਿੰਦੇ ਆ ਪੁੱਤ ਨੂੰ ਬਾਹਰ ਭੇਜੀਏ ਲੈ ਅੱਧੇ ਕਿੱਲਾ ਤੂੰ ਅੱਧਾ ਕਿੱਲਾ ਵੇਚ ਕੇ ਬਣਾਇਆ ਉਸ ਬੱਚੇ ਨੇ ਤੇਰੇ ਕਈ ਕਿੱਲਿਆਂ ਜਿੰਨਾ ਪੈਸਾ ਆ 3-4 ਸਾਲਾਂ 'ਚ ਹੀ ਕਮਾ ਲੈਣਾ ਆਪੇ ਘਰ ਬਣਾਊਗਾ ਨਾਲੇ ਤੈਨੂੰ ਸੱਦੂ ਵੀ ਡੈਡੀ ਆ ਮੈਂ ਟਿਕਟ ਭੇਜਦਾ ਵੇਖੋ ਕਿੱਡੇ ਮਾਣ ਵਾਲੀ ਗੱਲ ਹੈ ਜਿੱਤੇ ਧੀ ਸੱਦਦੀ ਹੈ ਤੇ ਪਿਓ ਵੀਜ਼ਾ ਲੈਣ ਜਾਂਦਾ ਹੈ ਤੇ ਪਿਓ ਜਦੋਂ ਜਾ ਕੇ ਕਹਿੰਦਾ ਮੈਂ ਬੇਟੀ ਨੇ ਮੇਰੀ ਨੇ ਆ ਪੇਪਰ ਭੇਜੇ ਆ ਜੀ ਵੀਜ਼ਾ ਲੈਣ ਆਇਆ ਜਦੋਂ ਵੀਜ਼ਾ ਮਿਲਦਾ ਉਹਦੇ ਫਿਰ ਪਤਾ ਲੱਗਦਾ ਵੀ ਯਾਰ ਉਹਦੇ ਤਿਉੜੀਆਂ ਜੀਆਂ ਪਾਉਂਦੇ ਸੀ ਵੀ ਲੜਕੀ ਜੰਮ ਪੀਓ ਤੇਰੇ ਧੀ ਹੋਈ ਹੈ ਯਾਰ ਅਸੀਂ ਤੇ ਲੋਹੜੀ ਆ ਲੋਕੀ ਲੋਹੜੀਆਂ ਵੰਡਦੇ ਆ ਮੁੰਡਿਆਂ ਦੀਆਂ ਅਸੀਂ ਤੇ ਲੋਹੜੀ ਵੀ ਨਹੀਂ ਵੰਡੀ ਅਸੀਂ ਤੇ ਕੋਈ ਲੱਡੂ ਨਹੀਂ ਸੀ ਵੰਡੇ ਅਸੀਂ ਤੇ ਕੋਈ ਖੁਸ਼ੀ ਨਹੀਂ ਸੀ ਮਨਾਈ ਅਸੀਂ ਤੇ ਕਹਿੰਦੇ ਸਫਾਈ ਕਰਾ ਦਿਓ ਵਰਸ਼ਨ ਕਰਾ ਦਿਓ, ਢਿੱਡ ਚ ਮਾਰ ਦਿਓ, ਇਸ ਏਦਾਂ ਸੋਚਦੇ ਸੀ। ਤੇ ਅੱਜ ਜਦੋਂ ਦੋਨੇ ਜੀ ਗੱਡੀ ਦੇ ਵਿੱਚ ਬੈਠੇ ਹੁੰਦੇ ਤੇ ਇਹਨਾਂ ਨੇ ਐ ਸੋਚਿਆ ਹੁੰਦਾ ਮਾਰ ਦਈਏ ਇਹਨੂੰ, ਤੇ ਜਦੋਂ ਵੀਜ਼ਾ ਮਿਲਦਾ ਕੈਨੇਡਾ ਦਾ ਤੇ ਐ ਜਦੋਂ ਗੱਡੀ 'ਚ ਬੈਠੇ ਇੱਕ ਦੂਜੇ ਕੰਨੀ ਸੀਟ ਤੇ ਇੱਕ ਦੂਜੇ ਕੰਨੀ ਵੇਖ ਕੇ ਸ਼ਰਮ ਜੀ ਆਈ ਜਾਂਦੀ ਵੀ ਅਸੀਂ ਕਰਨ ਕੀ ਲੱਗੇ ਸੀ। ਆ ਪੁੱਤ ਤਾਂ ਨਲਾਇਕ ਨਿਕਲਿਆ, ਧੀ ਜਿਨ੍ਹਾਂ ਨੇ ਮਾਰੀਆਂ ਨੇ ਢਿੱਡਾਂ 'ਚ, ਆ 20 ਸਾਲ ਪਹਿਲਾਂ ਧੀ ਮਾਰੀ ਹੈ ਕਿਸੇ ਨੇ, 18 ਸਾਲ ਪਹਿਲਾਂ ਮਾਰੀ ਹੈ, ਅੱਜ ਜਦੋਂ ਲੋਕਾਂ ਦੀਆਂ ਧੀਆਂ ਪੜ੍ਹ ਕੇ ਉਹ ਗਈਆਂ, ਕੁੜੀਆਂ ਵੈਸੇ ਹੀ ਜ਼ਿਆਦਾ ਪੜ੍ਹਦੀਆਂ ਮੁੰਡਿਆਂ ਨਾਲੋਂ, ਪੜ੍ਹਾਈ 'ਚ ਤੇਜ਼ ਹੁੰਦੀਆਂ, ਫਿਰ ਹੁਣ ਚੀਕਾਂ ਮਾਰਦੇ ਵੀ ਜੇ ਉਹ ਜਿਉਂਦੀ ਹੁੰਦੀ ਉਹ ਵੀ ਪੜ੍ਹ ਕੇ ਅਸੀਂ ਭੇਜਦੇ, ਉਹ ਜਾਂਦੇ ਜਾਂਦੀ ਅਸੀਂ ਵੀ ਕਿਤੇ ਜਾਂਦੇ, ਅਸੀਂ ਵੀ ਵੇਖਦੇ ਦੁਨੀਆ। ਅੱਜ ਨਾ ਫਰਕ ਕਰੋ, ਸਿਰੇ ਦਾ ਮੂਰਖ ਹੈ ਜਿਹੜਾ ਅੱਜ ਵੀ ਕਹੀ ਜਾਂਦਾ ਧੀ ਤੇ ਪੁੱਤ 'ਚ ਫਰਕ ਹੈ, ਕੋਈ ਫਰਕ ਨਹੀਂ। ਖੁੱਲਣ ਦਿਓ। ਤੇ ਨਾਲ ਇੱਕ ਬੇਨਤੀ ਮੈਂ ਇੱਥੇ ਜਿੱਥੇ ਮੈਂ ਪੇਰੈਂਟਸ ਨੂੰ ਕਰਦਾ ਉੱਥੇ ਧੀਆਂ ਨੂੰ ਵੀ ਕਰਦਾ, ਵੀ ਜਿਹੜਾ ਜਿਹੜੀ ਧੀ ਅੱਜ ਬਾਹਰ ਕੈਨੇਡਾ ਅਮਰੀਕਾ ਪੜ੍ਹਨ ਜਾਂਦੀ ਹੈ ਨਾ, ਆਸਟ੍ਰੇਲੀਆ ਪੜ੍ਹਨ ਜਾਂਦੀ ਹੈ, ਉਹ ਧੀ ਨੂੰ ਪਿਓ ਆਪਣੀ ਪੱਗ ਦੇ ਕੇ ਭੇਜਦਾ, ਮੇਰੀ ਇੱਜ਼ਤ ਤੇਰੇ ਹੱਥ। ਇਹ ਵੀ ਖਿਆਲ ਧੀਆਂ ਨੂੰ ਵੀ ਰੱਖਣਾ ਪੈਂਦਾ। ਸਾਡੀਆਂ ਧੀਆਂ ਕਾਲਜਾਂ 'ਚ ਪੜ੍ਹਦੀਆਂ, ਵੱਡਿਆਂ ਸਕੂਲਾਂ 'ਚ ਪੜ੍ਹਦੀਆਂ, ਵਿਦੇਸ਼ਾਂ 'ਚ ਪੜ੍ਹਨ ਜਾਂਦੀਆਂ, ਆਈਲੈਟਸ ਦਾ ਕੋਰਸ ਕਰਨ ਜਾਂਦੀਆਂ, ਕਿੰਨਾ ਕੁਛ ਪੜ੍ਹਨਾ ਪੈਂਦਾ ਹੈ, ਤੇ ਉਹ ਧੀ ਇਹ ਚੇਤਾ ਰੱਖੇ ਵੀ ਜੇ ਮੈਨੂੰ ਖੁੱਲ ਮਿਲੀ ਹੈ ਪਰ ਮੈਂ ਇਸ ਸਿਸਟਮ ਦਾ ਹਿੱਸਾ ਹਾਂ, ਇੱਕ ਜਿੱਥੇ ਸਮਾਜ ਬਹੁਤ ਅੱਗੇ ਲੰਘ ਗਿਆ ਖੁੱਲ ਗਿਆ, ਉੱਥੇ ਮੇਰੇ ਮਾਂ ਪਿਓ ਦਾ ਸਿਸਟਮ ਇਦਾਂ ਦਾ ਹੈ, ਅਜੇ ਸਮਾਜ ਇੰਨਾ ਖੁੱਲ੍ਹਾ ਨਹੀਂ ਹੋਇਆ ਵੀ ਤੁਸੀਂ ਆਪਣੀਆਂ ਮਰਜ਼ੀਆਂ ਕਰੋ, ਸਾਡਾ ਅਜੇ ਸਿਸਟਮ ਸਮਾਜ ਦਾ ਇਦਾਂ ਹੈ। ਤੇ ਧੀਆਂ ਦਾ ਵੀ ਫਰਜ਼ ਬਣਦਾ ਹੈ ਵੀ ਉਹ ਆਪਣੇ ਪਿਓ ਦੀ ਪੱਗ ਦਾ ਖਿਆਲ ਰੱਖਣ, ਧੀ ਵੀ ਖਿਆਲ ਰੱਖੇ ਵੀ ਕੋਈ ਐਸੀ ਗਲਤੀ ਨਾ ਕਰਦੀ ਜਿਹਦੇ ਕਰਕੇ ਤੇਰਾ ਪਿਓ ਸਿਰ ਨਾ ਉੱਚਾ ਕਰ ਸਕੇ, ਕਿਉਂਕਿ ਅਜੇ ਸਮਾਜ ਸਾਡਾ ਇਦਾਂ ਦਾ ਹੈ ਜੋ ਸਾਡਾ ਸਿਸਟਮ ਹੈ। ਤਾਂ ਕਰਕੇ ਸਹਿ ਭੰਗ ਦਾ ਗੁਣ ਆਪਣੇ 'ਚ ਪ੍ਰਗਟ ਕਰੋ, ਕੰਮ ਕਰਨ ਦਾ, ਮਿਹਨਤ ਕਰਨ ਦੀ। ਬਾਹਰਲੇ ਦੇਸ਼ਾਂ ਦੇ ਵਿੱਚ ਬੱਚੇ ਭਾਂਡੇ ਵੀ ਮਾਂਜਦੇ ਆ, ਹੋਟਲਾਂ 'ਚ ਵੀ ਕੰਮ ਕਰਦੇ ਆ, ਰੈਸਟੋਰੈਂਟਾਂ ਤੇ ਕਰਦੇ ਆ, ਸੜਕਾਂ ਤੇ ਲੁੱਕ ਪਾਉਣ ਦਾ ਕੰਮ ਵੀ ਕਰਦੇ ਆ, ਡਰਾਈਵਰੀਆਂ ਕਰਦੇ ਆ, ਟਰੱਕ ਚਲਾਉਂਦੇ ਆ। ਇੱਥੇ ਕਿਸੇ ਬੱਚੇ ਨੂੰ ਪੁੱਛੋ ਕੰਮ ਮਿਲ ਗਿਆ ਕਾਕਾ, ਕਹਿੰਦਾ ਮਿਲ ਗਿਆ, ਕੀ ਮਿਲ ਗਿਆ, ਕਹਿੰਦੇ ਇਹ ਨਾ ਪੁੱਛੋ ਕੀ ਮਿਲ ਗਿਆ, ਬਸ ਕੰਮ ਮਿਲ ਗਿਆ, ਇੰਨਾ ਹੀ ਬਹੁਤ। ਉੱਥੇ ਕੰਮ ਦਾ ਕੋਈ ਫਰਕ ਨਹੀਂ, ਭਾਵੇਂ ਜੋ ਮਰਜ਼ੀ ਕਰ। ਤੇ ਜੇ ਬਾਹਰਲੇ ਦੇਸ਼ਾਂ ਸਾਡੇ ਬੱਚੇ ਇੱਥੋਂ ਵਾਂਗੂ ਸੋਚਣ ਵੀ ਕੰਮ, ਹੁਣ ਸਾਡੇ ਵਾਲੇ ਇੱਥੇ ਕਿਸੇ ਨੂੰ ਕਹੇ ਵੀ ਫਰੂਟ ਵਾਲਾ ਜਿਹੜਾ ਹੈ 30,000 ਮਹੀਨਾ ਕਮਾ ਲੈਂਦਾ ਰੇੜੀ ਲਾ ਕੇ, ਕਿੰਨਾ ਮਾ ਕਮਾਉਂਦਾ 30,000, ਪਟਿਆਲੇ ਰੇੜੀਆਂ ਵਾਲੇ 60,000-60,000 ਕਮਾ ਲੈਂਦੇ ਮਹੀਨੇ ਦਾ, ਤੇ ਜਿਹਨੂੰ ਕਹੋ ਵੀ ਰੇੜੀ ਲਾ ਲਾ ਕੇ, ਹੈ ਰੇੜੀ, ਆਹ ਚੰਗੀ ਸਿੱਖਿਆ ਦੇ ਦਿੱਤੀ ਮੈਨੂੰ, ਜੂਸ ਕੱਢ ਲਿਆ ਕਰ, ਲੈ ਹੱਦ ਹੋ ਗਈ, ਇਹ ਤੇ ਸੋਚ ਵੀ ਨਹੀਂ ਸਕਦੇ ਅਸੀਂ। ਤੇ ਜੇ ਇਹ ਇਹ ਕੈਨੇਡਾ ਚੱਲ ਜੇ ਉੱਥੇ, ਉੱਥੇ ਮੈਂ ਕਹਿੰਦਾ ਜੂਸ ਵਾਲਿਆਂ ਦੇ ਭਾਂਡੇ ਚੱਕਣ ਨੂੰ ਵੀ ਤਿਆਰ ਹੈ ਵੀ ਕਰਾ ਲਓ ਜਿਹੜਾ ਮਰਜ਼ੀ, ਉੱਥੇ ਕੀ ਪ੍ਰੋਬਲਮ ਪੈ ਗਈ, ਉੱਥੇ ਕਿਵੇਂ ਕਰ ਲੈਂਦਾ, ਇੱਥੇ ਕਿਉਂ ਨਹੀਂ ਕਰਦਾ, ਇੱਥੇ ਲੋਕੀ ਕੀ ਕਹਿਣਗੇ, ਸਮਾਜ ਕੀ ਕਹੂ। ਆਹੀ ਚੀਜ਼ ਮਾਰੀ ਜਾਂਦੀ ਹੈ, ਸਭਸੇ ਬੜਾ ਇਹ ਰੋਗ ਕਿਆ ਕਹੇਂਗੇ ਲੋਕ, ਸਭਸੇ ਬੜਾ ਇਹ ਰੋਗ, ਇਹ ਸਭ ਤੋਂ ਵੱਡਾ ਰੋਗ ਹੈ, ਕਿਆ ਕਹੇਂਗੇ ਦੁਨੀਆ ਕੀ ਕਹੂ, ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ, ਲੋਕ ਕੀ ਕਹਿਣਗੇ, ਬਸ ਆਹੀ ਸੋਚੀ ਜਾਂਦੇ ਸਾਰੀ ਜ਼ਿੰਦਗੀ। ਤਾਂ ਕਰਕੇ ਸਹਿ ਭੰਗ, ਆਪਣੇ ਪੈਰਾਂ ਤੇ ਖੜੇ ਹੋਣਾ, ਰੱਬ ਨੂੰ ਕਿਸੇ ਨੇ ਨਹੀਂ ਬਣਾਇਆ, ਕਿਸੇ ਦੇ ਸਹਾਰੇ ਰੱਬ ਨਹੀਂ ਖੜਾ, ਤੇ ਜਿਹੜਾ ਬੰਦਾ ਕਿਸੇ ਦੇ ਸਹਾਰੇ ਨਹੀਂ ਖੜਾ ਉਹਦੇ ਵਿੱਚੋਂ ਕੀ ਦਿਸਦਾ ਭਲਾ, ਰੱਬ, ਇਹ ਰੱਬੀ ਗੁਣ ਹੈ ਸਹਿ ਭੰਗ। ਤੇ ਇਹ ਗੁਣ ਪ੍ਰਗਟ ਕਿੱਦਾਂ ਹੁੰਦੇ ਆ, ਅੱਗੇ ਕੀ ਹੈ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਇੱਥੇ ਤੱਕ ਹੈ ਮੂਲ ਮੰਤਰ, ਉਦੋਂ ਅੱਗੇ ਫਿਰ ਜਪਜੀ ਸਾਹਿਬ ਸ਼ੁਰੂ ਹੋ ਜਾਂਦਾ। ਜਪਜੀ ਸਾਹਿਬ ਦਾ ਨਾਮ ਕੀ ਹੈ, ਜਪ, ਇਦੋਂ ਅੱਗੇ ਕੀ ਆਉਂਦਾ ਫਿਰ, ਗੁਰਪ੍ਰਸਾਦ, ਅੱਗੇ ਜਪ, ਜਪ ਆ ਜਾਂਦਾ, ਦੋ ਡੰਡੀਆਂ ਉੱਧਰ ਦੋ ਡੰਡੀਆਂ ਉੱਧਰ, ਇੱਥੇ ਜਪਜੀ ਸਾਹਿਬ ਸ਼ੁਰੂ ਹੋ ਜਾਂਦਾ। ਉਦੋਂ ਅੱਗੇ ਫਿਰ ਸਲੋਕ ਆਉਂਦਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਲੋਕ ਹੈ ਕਿ ਨਹੀਂ, ਗੁਰੂ ਅਰਜਨ ਦੇਵ ਜੀ ਨੇ ਇਹਨੂੰ ਸੁਖਮਨੀ ਸਾਹਿਬ ਦੇ ਵਿੱਚ ਸਲੋਕ ਕਰਕੇ ਲਿਖਿਆ। ਗੁਰੂ ਅਰਜਨ ਦੇਵ ਜੀ ਨੇ ਕੀ ਲਿਖਿਆ, ਸਲੋਕ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਉੱਥੇ ਭੀ ਨਹੀਂ ਉੱਥੇ ਭੇ ਇਹ ਸ਼ਲੋਕ ਹੈ ਮੂਲ ਮੰਤਰ ਕਿੱਥੇ ਖਤਮ ਹੋ ਗਿਆ ਗੁਰ ਪ੍ਰਸਾਦ ਇੱਥੇ ਤੱਕ ਮੂਲ ਮੰਤਰ ਹੈ ਪਰ ਸਾਡੀਆਂ ਇਹ ਇਹ ਅਕਾਲ ਤਖਤ ਸਾਹਿਬ ਜਿਹੜੀ ਜਿੱਦਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹਦੇ ਵਿੱਚ ਜੇ ਤੁਸੀਂ ਪੁੱਛੋਗੇ ਵੀ ਮੂਲ ਮੰਤਰ ਕਿੱਥੇ ਤੱਕ ਹੈ ਕਿੱਥੇ ਤੱਕ ਦੱਸਦੇ ਆ ਭਲਾ ਗੁਰ ਪ੍ਰਸਾਦ ਸੰਪਰਦਾਵਾਂ ਵਾਲੇ ਨਾਨਕ ਹੋਸੀ ਵੀ ਸੱਚ ਤੱਕ ਮੰਨਦੇ ਆ ਸ਼ਲੋਕ ਲਾ ਕੇ ਅੱਗੇ ਵਾਲਾ ਜਾਪ ਜਪ ਬਾਣੀ ਦਾ ਨਾਮ ਸ਼ੁਰੂ ਹੋ ਜਾਂਦਾ ਇਸ ਗੱਲ ਤੇ ਵੀ ਬੜਾ ਰੌਲਾ ਹੈ ਵੀ ਨਾਨਕ ਹੋਸੀ ਵੀ ਸੱਚ ਤੱਕ ਪੜਨਾ ਗੁਰ ਉਹ ਭਾਈ ਗੱਲ ਤੇ ਤਕਨੀਕ ਸਮਝਣ ਦੀ ਹੈ ਗੱਲ ਸਮਝਣ ਦੀ ਹੈ ਉਸ ਤੋਂ ਬਾਅਦ ਜੇ ਅਗਲੀ ਗੱਲ ਵੀ ਤੂੰ ਕਹਿਣੀ ਚਾਹੁੰਦਾ ਕਹਿ ਲੈ ਜਪ ਸਮਝ ਆਦ ਸੱਚ ਉਹ ਜਦੋਂ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਸੱਚ ਹੈ ਜੁਗਾਦ ਸੱਚ ਜਦੋਂ ਸਮਾਂ ਸਮੇਂ ਵਿੱਚ ਆਇਆ ਸਾਰਾ ਕੁਝ ਟਾਈਮ ਦਾ ਆਰੰਭ ਹੋਇਆ ਜਦੋਂ ਗਿਣਤੀ ਚ ਆਇਆ ਸਮਾਂ ਉਹ ਜੁਗਾਂ ਤੋਂ ਵੀ ਪਹਿਲਾਂ ਦਾ ਆਦ ਸੱਚ ਉਦੋਂ ਵੀ ਸੱਚ ਜਦੋਂ ਜੁਗ ਘੜੇ ਗਏ ਹੈ ਟਾਈਮ ਬਣਿਆ ਉਦੋਂ ਵੀ ਸੱਚ ਸੀ ਜੁਗਾਦ ਸੱਚ ਅੱਜ ਵੀ ਰੱਬ ਸੱਚ ਹੈ ਭੀ ਸੱਚ ਤੇ ਜਦੋਂ ਕੁਝ ਵੀ ਨਹੀਂ ਹੋਣਾ ਉਦੋਂ ਵੀ ਸੱਚ ਹੋਏਗਾ ਨਾਨਕ ਹੋਸੀ ਭੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਰਹੇਗਾ ਇੱਥੇ ਤੱਕ ਪਰ ਗੁਰਪ੍ਰਸਾਦ ਤੱਕ ਹੈ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿੰਨੀ ਵਾਰੀ ਆਉਂਦਾ ਹੈ ਗੁਰਪ੍ਰਸਾਦ ਤੱਕ ਆਉਂਦਾ ਹਰੇਕ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਮੂਲ ਮੰਤਰ ਆਉਂਦਾ ਹੈ ਗੁਰਪ੍ਰਸਾਦ ਤੱਕ ਨਾਨਕ ਹੋਸੀ ਭੀ ਸੱਚ ਤੱਕ ਕਿਤੇ ਨਹੀਂ ਗੁਰਪ੍ਰਸਾਦ ਤੱਕ ਆਉਂਦਾ ਪਰ ਹੁਣ ਸਾਡੇ ਵਾਲੇ ਅੜੀਅਲ ਬਹੁਤ ਨੇ ਨਾ ਮੈਂ ਨਾ ਮੰਨੂ ਜੇ ਉਹਨੂੰ ਸਮਝਾ ਵੀ ਦਿਓ ਵੀ ਕੋਲ ਵਾ ਕੇ ਵੀ ਆ ਜਦੋਂ ਬਾਣੀ ਦੇ ਜਿਹੜੀ ਬਾਣੀ ਦਾ ਨਾਂ ਹੈ ਬਾਣੀ ਦਾ ਸਿਰਲੇਖ ਹੈ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਜਿਹੜੀ ਵੀ ਬਾਣੀ ਮਹਾਰਾਜ ਲਿਖਦੇ ਆ ਉਹਦੇ ਦੋ ਡੰਡੀਆਂ ਇੱਧਰ ਲਾਉਂਦੇ ਆ ਦੋ ਇੱਧਰ ਲਾਉਂਦੇ ਆ ਜਪ ਬਾਣੀ ਦਾ ਨਾਂ ਹੈ ਅਸੀਂ ਸਤਕਾਰ ਨਾਲ ਕੀ ਕਹਿੰਦੇ ਆ ਜਪ ਜੀ ਉਹਨੂੰ ਸਮਝਾਓ ਬਹਿ ਕੇ ਵੀ ਆ ਜਾ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਆ ਵੇਖ ਉਹ ਕਹਿੰਦਾ ਡੰਡੀਆਂ ਵੀ ਠੀਕ ਨਹੀਂ ਤੇ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਉੱਥੇ ਸੁਖਮਨੀ ਸਾਹਿਬ 'ਚ ਸ਼ਲੋਕ ਲਿਖਿਆ ਇਹ ਵੀ ਗੱਲ ਠੀਕ ਹੈ ਫਿਰ ਉਹਨੂੰ ਪੁੱਛੀਦਾ ਵੀ ਹੋਇਆ ਕੀ ਹੈ ਕਹਿੰਦੇ ਗੱਲਾਂ ਤੇ ਠੀਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹਰੇਕ ਜਗ੍ਹਾ ਗੁਰਪ੍ਰਸਾਦ ਤਾਂ ਕੀ ਲਿਖਿਆ ਕਹਿੰਦਾ ਇਹ ਵੀ ਠੀਕ ਹੈ ਫਿਰ ਮੰਨਦਾ ਕਿਉਂ ਨਹੀਂ ਕਹਿੰਦੇ ਸਾਡੇ ਬਾਬਾ ਜੀ ਨਹੀਂ ਸੀ ਮੰਨਦੇ ਉਹ ਵੀ ਇੱਥੇ ਤੱਕ ਕਹਿੰਦੇ ਸੀ ਅਸੀਂ ਐਂ ਭਾਵੇਂ ਤੂੰ ਜੋ ਮਰਜ਼ੀ ਕਰ ਲੈ ਸੱਚ ਹੈ ਭਾਵੇਂ ਪਰ ਪੰਗਾ ਤੇ ਸਾਡੇ ਬਾਬੇ ਦਾ ਹੈ ਉਹ ਕਹਿ ਗਿਆ ਨਾ ਇਹ ਉਹ ਇੰਨਾ ਦੱਸਦਾ ਸੀ ਅਸੀਂ ਐਂ ਕਰ ਲੈ ਤਾਂ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਘੱਟ ਨੇ ਬਾਬਿਆਂ ਦੀਆਂ ਜ਼ਿਆਦਾ ਮੰਨਦੇ ਨੇ ਮੰਨਣਗੇ ਉਹਨਾਂ ਦੀ ਸੱਚ ਹੋਵੇ ਨਾ ਹੋਵੇ ਉਹਦੀ ਮੰਨਣਗੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਇਹ ਨਹੀਂ ਮੰਨਦੇ ਪਰ ਜ਼ਰੂਰ ਇਸ ਗੱਲ ਦਾ ਖਿਆਲ ਕਰੋ ਵੀ ਇਹ ਜਿਹੜੀ ਤਕਨੀਕ ਹੈ ਇਹ ਢੰਗ ਹੈ ਇਹ ਮੈਥਡ ਹੈ ਇਹ ਜੁਗਤ ਹੈ ਇਹ ਗੁਰ ਪ੍ਰਸਾਦ ਦੁਆਰਾ ਮਿਲਦੀ ਹੈ ਤੇ ਆਹ ਜਿਹੜੇ ਰੱਬੀ ਗੁਣ ਆਪਾਂ ਪਿਛਲੇ ਦੱਸੇ ਆ ਸਾਰੇ ਅੱਠ ਗੁਣ ਇਹ ਪ੍ਰਗਟ ਹੋ ਜਾਂਦੇ ਆ ਤੇ ਜਦੋਂ ਇਹ ਜ਼ਿੰਦਗੀ 'ਚ ਗੁਣ ਪ੍ਰਗਟ ਹੋ ਗਏ ਤੇ ਸਮਝ ਲਓ ਰੱਬ ਜੀ ਦੇ ਦਰਸ਼ਨ ਹੋ ਗਏ ਅੱਛਾ ਹੁਣ ਸੁਣੋ ਸ਼ਬਦ ਆਪਾਂ ਅੱਜ ਜਿਹੜਾ ਸ਼ੁਰੂ 'ਚ ਪੜ੍ਹਿਆ ਸ਼ਬਦ ਜਿਹੜਾ ਸ਼ੁਰੂ 'ਚ ਪੜ੍ਹਿਆ ਹੁਣ ਧਿਆਨ ਨਾਲ ਸੁਣਿਓ ਹੁਣ ਜਦੋਂ ਆਪਾਂ ਤੁਸੀਂ ਸਾਰੇ ਗਾ ਰਹੇ ਸੀ ਵੀ ਠਾਕੁਰ ਤੁਮ ਸ਼ਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਹੁਣ ਹਰੇਕ ਬੰਦਾ ਅੱਖਾਂ ਬੰਦ ਕਰਕੇ ਨਾ ਆਪਣੇ ਹਿਸਾਬ ਨਾਲ ਹੀ ਵੀ ਰੱਬ ਦੇ ਦਰਸ਼ਨ ਹੋ ਗਏ ਦਰਸ਼ਨ ਪਾਇਆ ਦਰਸ਼ਨ ਹੋ ਗਏ ਐਨ ਸੋਚਦਾ ਹੁਣ ਜਦੋਂ ਸਾਡੀ ਜ਼ਿੰਦਗੀ 'ਚੋਂ ਇਹ ਗੁਣ ਪ੍ਰਗਟ ਕਰ ਲਾਂਗੇ ਸਹਿਮ ਫਿਰ ਕਾਹਦੇ ਰਹਿ ਗਏ ਆਹ ਜਿਹੜੇ ਗੁਣ ਜਿਹੜੇ ਆਪਾਂ ਬੋਲ ਕੇ ਹਟੇ ਆ ਆਹ ਗੁਣ ਜਦੋਂ ਆ ਗਏ ਫਿਰ ਉਤਰ ਗਇਓ ਮੇਰੇ ਮਨ ਕਾ ਸੰਸਾ ਹੁਣ ਸਹਿਮ ਕਾਹਦਾ ਜਬ ਤੇ ਦਰਸ਼ਨ ਪਾਇਆ ਜਦੋਂ ਤੋਂ ਸਾਨੂੰ ਦਰਸ਼ਨ ਹੋ ਗਏ ਰੱਬ ਦੇ ਕਾਹਦੇ ਚੋਂ ਆਪਣੇ ਆਪ ਵਿੱਚੋਂ ਐਦਾਂ ਸ਼ਬਦ ਸਮਝ ਆਊ ਨਾ ਫਿਰ ਲਓ ਹੁਣ ਇੱਕ ਵਾਰੀ ਸ਼ਬਦ ਸੁਣਿਓ ਆਪਾਂ ਦੋ ਮਿੰਟ ਦੇ ਵਿੱਚ ਦੋ ਤਿੰਨ ਮਿੰਟ ਦੇ ਵਿੱਚ ਮੈਂ ਆਨੰਦ ਸਾਹਿਬ ਪੜ੍ਹਦਾ ਤੇ ਟਿਕਾ ਰੱਖਿਓ ਵੀ ਅਰਦਾਸ 'ਚ ਜੁੜ ਕੇ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਂਦੇ ਹਾਂ ਮੌਸਮ ਅੱਜ ਵੈਸੇ ਹੀ ਠੰਡਾ ਨਹੀਂ ਤੇ ਇਸ ਵੇਲੇ ਤੇ ਧੁੱਪ ਬਹੁਤ ਚੁੱਭਦੀ ਹੈ ਇਦਾਂ ਦੀ ਧੁੱਪ ਚੜ੍ਹਦੀ ਹੈ ਰੋਜ਼ ਇਸ ਕਰਕੇ 4 ਵਜੇ ਆ ਸੁਣੋ ਜਰਾ ਇੱਕ ਵਾਰ ਸ਼ਬਦ ਜ਼ਰੂਰ ਸੁਣੋ ਠਾਕੁਰ ਤੁਮ ਸ਼ਰਣਾਈ ਆਇਆ ਜਦੋਂ ਦਾ ਮੇਰਾ ਮਨ ਤੇਰੀ ਸ਼ਰਨ ਵਿੱਚ ਆਇਆ ਜਦੋਂ ਦਾ ਮੈਂ ਤੇਰਾ ਹੋਇਆ ਤੇਰੇ ਗੁਣ ਮੇਰੀ ਜ਼ਿੰਦਗੀ 'ਚ ਪ੍ਰਗਟ ਹੋ ਗਏ, ਮੇਰੇ ਸਹਿਮ ਖਤਮ ਹੋ ਗਿਆ, ਕਿਉਂਕਿ ਮੈਨੂੰ ਹੁਣ ਤੇਰੇ ਦਰਸ਼ਨ ਹੋ ਗਏ। ਰੱਬ ਦੇ ਦਰਸ਼ਨ ਮਤਲਬ ਗੁਣਾਂ ਦੇ ਦਰਸ਼ਨ, ਉਹ ਗੁਣ ਜਿਹੜੇ ਗੁਰੂ ਨਾਨਕ ਜੀ ਨੇ ਦੱਸੇ ਹੈ। ਗੁਰੂ ਨਾਨਕ ਦਾ ਰੱਬ ਕੀ ਹੈ? ਗੁਣ। ਗੁਰੂ ਨਾਨਕ ਦਾ ਰੱਬ ਕੋਈ ਬੰਦਾ ਨਹੀਂ, ਗੁਰੂ ਨਾਨਕ ਦਾ ਰੱਬ ਉਹ ਰੱਬ ਦੇ ਗੁਣ ਜਿਹੜੇ ਸਾਡੀ ਜ਼ਿੰਦਗੀ 'ਚ ਪ੍ਰਗਟ ਹੋਣੇ ਚਾਹੀਦੇ। ਠਾਕੁਰ ਤੁਮ ਸ਼ਰਨਾਈ ਆਇਆ, ਜਦੋਂ ਦਾ ਮੇਰਾ ਮਨ ਤੇਰੀ ਸ਼ਰਨ ਵਿੱਚ ਆਇਆ। ਸੁਣੋ, ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ। ਹੁਣ ਮੇਰੇ ਮਨ ਦੇ ਡਾਊਟ ਜਿਹੜੇ ਐ, ਸ਼ੰਕੇ ਜਿਹੜੇ ਐ, ਸਹਿਮ ਜਿਹੜੇ ਐ ਖਤਮ ਹੋ ਗਏ, ਉਤਰ ਗਏ। ਅੱਗੇ ਡਰੀ ਜੇ ਜਾਂਦੇ ਸੀ, ਘਬਰਾਈ ਜੇ ਜਾਂਦੇ ਸੀ, ਪਤਾ ਹੀ ਨਹੀਂ ਸੀ ਲੱਗਦਾ ਕੀ ਕਰੀਏ ਕਿੱਧਰ ਨੂੰ ਜਾਈਏ, ਸਮਝ ਆ ਗਈ ਹੁਣ। ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਅੱਗੇ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ। ਮੇਰੇ ਰੱਬ ਜੀ, ਮੇਰੀ ਬਿਨਾਂ ਬੇਨਤੀ ਕਰਨ ਤੋਂ ਹੀ ਤੂੰ ਸੁਣ ਲੈਂਦਾ, ਬਿਨਾਂ ਹੁਣ ਸਮਝ ਆ ਗਈ ਨਾ, ਆਪਣਾ ਨਾਮ ਜਪਾਇਆ ਤੂੰ, ਆਪਣੇ ਆਪਣੀ ਹੋਂਦ ਦਾ ਅਹਿਸਾਸ ਮੈਨੂੰ ਆਪ ਹੀ ਕਰਾਇਆ, ਮੇਰੇ ਵਿੱਚ ਕੀ ਤਾਕਤ ਸੀ, ਇਹ ਤੇਰੀ ਕਿਰਪਾ ਹੈ। ਹਾਂਜੀ, ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ। ਤੇਰੇ ਗੁਣਾਂ ਨੂੰ ਮੈਂ ਗਾਇਆ ਮਤਲਬ ਸਮਝਿਆ। ਗੁਣ ਗਾਉਣ ਦਾ ਮਤਲਬ ਕੀ ਹੈ? ਗੁਣਾਂ ਨੂੰ ਜਿਉਣਾ। ਗੁਣ ਗਾਉਣਾ ਮਤਲਬ ਗੁਣਾਂ ਨੂੰ ਜਿਉਣਾ। ਗੁਣ ਜਿਉਣੇ ਜਿਉਣੇ ਉਹ ਜ਼ਿੰਦਗੀ ਵਿੱਚ, ਆਨੰਦ ਆਨੰਦ ਗੁਣ ਗਾਇਆ। ਦੁੱਖ ਮੇਰੇ ਖਤਮ ਹੋ ਗਏ, ਦੁੱਖ ਨੱਠ ਗਏ, ਖਤਮ ਹੋ ਗਏ। ਹਾਂਜੀ, ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਮੇਰੇ ਮਾਲਕ ਜੀ, ਮੈਂ ਮਾਇਆ ਦੇ ਮਟੀਰੀਅਲਿਜ਼ਮ ਦੇ ਵਿੱਚ ਫਸ ਚੁੱਕਿਆ ਸੀ, ਅੰਨੇ ਖੂਹ ਦੇ ਵਿੱਚ ਮੈਂ ਧੱਕਿਆ ਗਿਆ ਸੀ, ਅਕਲ ਦਾ ਮੈਂ ਅੰਨਾ ਸੀ, ਤੂੰ ਬਾਹ ਫੜ ਕੇ ਮੈਨੂੰ ਕੱਢ ਲਿਆ। ਗੁਣ ਦੇ ਦਿੱਤੇ, ਅਕਲ ਦੇ ਦਿੱਤੀ, ਸਮਝ ਦੇ ਦਿੱਤੀ, ਮੈਨੂੰ ਬਚਾ ਲਿਆ। ਲਾਸਟ ਪੰਕਤੀ, ਕਹੋ ਨਾਨਕ ਗੁਰ ਬੰਧਨ ਕਾਟੇ ਬਿਛੜ ਤੂੰ ਆਨ ਮਿਲਾਇਆ। ਬਸ ਵਿਛੜਿਆ ਹੋਇਆ ਸੀ, ਵਿਛੜਿਆ ਹੋਇਆ ਸੀ। ਗੁਰੂ ਨੇ ਗਿਆਨ ਦੇ ਕੇ, ਗਿਆਨ ਮਿਲਿਆ, ਅਕਲ ਮਿਲੀ ਤੇ ਮੇਰੇ ਬੰਧਨ ਕੱਟੇ ਗਏ। ਬੰਧਨ ਕੱਟੇ ਗਏ ਸਮਝ ਹੋਣ ਕਰਕੇ ਗੁਰਪ੍ਰਸਾਦ, ਗੁਰੂ ਤੋਂ ਟਕਨੀਕ ਸਿੱਖੀ, ਗੁਰੂ ਤੋਂ ਜੁਗਤ ਲਈ, ਗੁਰੂ ਤੋਂ ਮੈਥਡ ਸਮਝਿਆ, ਸਮਝ ਕੇ ਫਿਰ ਆਹ ਗੁਣ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰ ਲਏ, ਇਹ ਤੂੰ ਆਪ ਹੀ ਕਿਰਪਾ। ਲਾਸਟ ਪੰਕਤੀ ਫਿਰ ਪੜੋ, ਦੋਨੇ ਪੰਕਤੀਆਂ ਲਾਸਟ ਪੜੋ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ, ਕਹੋ ਨਾਨਕ ਗੁਰ ਬੰਧਨ ਕਾਟੇ ਬਿਛੜ ਧਿਆਨ ਮਿਲਾਇਆ। ਵਿਛੜੇ ਨੂੰ ਮਿਲਾ ਦਿੱਤਾ, ਬੰਧਨ ਕੱਟੇ ਗਏ, ਫਸੇ ਹੋਏ ਸੀ, ਗੁਰੂ ਨੇ ਅਕਲ ਦੇ ਕੇ, ਸਮਝ ਦੇ ਕੇ ਤੇ ਸਾਨੂੰ ਉਹ ਗੁਣ ਜ਼ਿੰਦਗੀ ਵਿੱਚੋਂ ਪ੍ਰਗਟ ਕਰਾ ਦਿੱਤੇ। ਆਓ ਪਿਆਰਿਓ, ਇਹਨਾਂ ਗੁਣਾਂ ਨੂੰ ਆਪਣੇ ਚੋਂ ਲੱਭੋ, ਵਿੱਚ ਹੀ ਪਏ ਹੈ ਜੀ ਕਿਤੇ। ਨਿਰਵੈਰਤਾ ਤੇਰੇ ਵਿੱਚ ਪਈ ਹੈ, ਬਾਹਰੋਂ ਥੋੜ੍ਹਾ ਆਊ ਕਿਤੇ। ਨਿਰਭਉਤਾ ਤੇਰੇ ਵਿੱਚ ਪਈ ਹੈ, ਕੰਮ ਕਰਨ ਦੀ ਬਿਰਤੀ, ਕ੍ਰੀਏਟ ਹੋਣਾ ਇਹ ਤੇਰੇ ਵਿੱਚ ਪਿਆ, ਬਾਹਰ ਥੋੜ੍ਹਾ ਕਿਤੇ। ਆ ਇੱਕ ਇੱਕ ਸਭ ਨੂੰ ਇੱਕੋ ਜਿਹਾ ਸਮਝਣਾ ਤੇਰੀ ਤੇਰੇ ਸੁਭਾਅ 'ਚ ਆ ਸਕਦਾ। ਸੱਚਾ ਬਣਨਾ ਇਹ ਤੇਰੇ ਵਿੱਚ ਹੈ। ਅੱਜ ਇਹ ਗੁਣ ਧਾਰਨ ਕਰ ਲੈ, ਰੱਬ ਪ੍ਰਗਟ ਹੋ ਗਿਆ, ਇਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਲੈ ਕੇ ਆਈ। ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ ਜਿਹੜਾ, ਉਹ ਕਿੱਥੇ ਹੋਏਗਾ? ਗੁਰਦੁਆਰਾ ਸਿੰਘ ਸਭਾ ਕਿੱਥੇ ਕੁ ਪੈਂਦਾ? ਥਾਣਾ ਰੋਡ ਭਾਦਸੋਂ। ਕੱਲ ਨੂੰ ਥਾਣਾ ਰੋਡ ਜਿਹੜਾ ਭਾਦਸੋਂ ਵਾਲਾ, ਉੱਥੇ ਭਾਈ ਗੁਰਦੁਆਰਾ ਸਿੰਘ ਸਭਾ ਹੈ, ਉੱਥੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਜਿਹੜੇ ਮੇਰੇ ਵੀਰ, ਜਿਹੜੀਆਂ ਮੇਰੀਆਂ ਭੈਣਾਂ, ਬਜ਼ੁਰਗ, ਬੱਚੇ, ਆਓ ਆਪਾਂ ਦਾਖਲਾ ਲਈਏ। ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਉਹ ਤਿਆਰ ਹੋ, ਕਾਇਮ ਹੋ। ਜੇ ਸ਼ੱਕ ਕੇ ਕੋਈ ਭੁੱਲ ਗਲਤੀ ਕਰ ਬੈਠਾ, ਦੁਬਾਰਾ ਪੇਸ਼ ਹੋ ਜਾਓ ਪੰਜ ਪਿਆਰਿਆਂ ਸਾਹਮਣੇ, ਸੁਧਾਈ ਕਰਾ ਲਓ। ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ। ਅੱਜ ਆਪਾਂ ਨਾ ਮੈਂ ਅੰਮ੍ਰਿਤ ਵਾਸਤੇ ਬਹੁਤੀਆਂ ਤੇ ਨਹੀਂ ਬੇਨਤੀਆਂ ਕਰ ਸਕਿਆ ਕਿਉਂਕਿ ਆਪਣੀ ਗੱਲ ਇੱਧਰ ਨੂੰ ਚੱਲ ਪਈ ਅੱਜ ਕਿਉਂਕਿ ਜਿੰਨਾ ਚਿਰ ਨਾ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ 50 ਸ਼ਬਦ ਪੜ੍ਹਨੇ ਆ ਜ਼ਰੂਰੀ ਨਹੀਂ ਹੁੰਦਾ ਵੀ ਪ੍ਰਸੰਗ ਸੁਣਾਈਏ ਤਾਂ ਹੀ ਪ੍ਰਸੰਗ ਤੇ ਬਹੁਤ ਢਾਡੀਆਂ ਤੁਕ ਵਿਸ਼ਰਾਂ ਤੋਂ ਸੁਣੇ ਆ ਕੁਝ ਗੱਲਾਂ ਜਿਹੜੀਆਂ ਨੇ ਸਾਡੇ ਸਮਝ 'ਚ ਆ ਜਾਣੀਆਂ ਚਾਹੀਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਪਕੜ 'ਚ ਆਉਣ ਤਾਂ ਜੋ ਸਾਡੇ ਅੱਗੇ ਅਸੀਂ ਤੁਰ ਸਕੀਏ ਕਾਲ ਕਰਨ ਦੀ ਲੋੜ ਨਹੀਂ ਵੀ ਹੁਣੇ ਹੀ ਸਾਰਾ ਕੁਝ ਇਦਾਂ ਨਹੀਂ ਧਿਆਨ ਨਾਲ ਸਮਝੋ ਇੱਕ ਇੱਕ ਗੱਲ ਤਾਂ ਕਰਕੇ ਭਾਈ ਅੱਜ ਮੈਂ ਅੰਮ੍ਰਿਤ ਵਾਸਤੇ ਬੇਨਤੀਆਂ ਤੇ ਬਹੁਤੀਆਂ ਨਹੀਂ ਕਰ ਸਕਿਆ ਪਰ ਜਿਨ੍ਹਾਂ ਨੇ ਛਕਣਾ ਹੈ ਉਹਦੇ ਲਈ ਥੋੜੀਆਂ ਜਿਹੀਆਂ ਬੇਨਤੀਆਂ ਵੀ ਬਹੁਤ ਥੋੜਾ ਜਿਹਾ ਹੀ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਤਿਆਰੀ ਕਰੋ ਪੜ੍ਹਾਈ ਬਹੁਤ ਵਧੀਆ ਹੈ ਇਹ ਸਕੂਲ ਬਹੁਤ ਵਧੀਆ ਹੈ ਇਹਦੇ 'ਚ ਦਾਖਲਾ ਲੈ ਲੈਣਾ ਚਾਹੀਦਾ ਦਾਖਲਾ ਅੰਮ੍ਰਿਤ ਛਕਣ ਦਾ ਮਤਲਬ ਪੱਕੇ ਸਟੂਡੈਂਟ ਪੱਕੇ ਸਟੂਡੈਂਟ ਵਰਦੀ ਪਾ ਲਈ ਹੁਣ ਤੇ ਵੀ ਇਸ ਸਕੂਲ ਦੇ ਅਸੀਂ ਸਟੂਡੈਂਟ ਆ ਪੜ੍ਹਾਈ ਸ਼ੁਰੂ ਹੋ ਗਈ ਸਾਡੀ ਅੱਗੇ ਨੂੰ ਪੜਾਂਗੇ ਤੇ ਪਾਸ ਹੋ ਕੇ ਵੀ ਵਿਖਾਵਾਂਗੇ ਜੇ ਪੜਾਂਗੇ ਤੇ ਪਾਸ ਵੀ ਤਾਂ ਹੀ ਹੋਵਾਂਗੇ ਪੜ੍ਹਾਈ ਬਹੁਤ ਵਧੀਆ ਇਹਦੇ ਸ਼ੱਕ ਕੋਈ ਨਹੀਂ ਪੜ੍ਹਾਈ ਬਹੁਤ ਵਧੀਆ ਭਾਈ ਮੇਰੀ ਭੈਣਾਂ ਨੂੰ ਬੇਨਤੀ ਹੈ ਬਜ਼ੁਰਗਾਂ ਨੂੰ ਵੀਰਾਂ ਭੈਣਾਂ ਨੂੰ ਸਭ ਨੂੰ ਵੀ ਆਓ ਆਪਾਂ ਇਹ ਪੜ੍ਹਾਈ ਲਈ ਦਾਖਲਾ ਲੈ ਲਈਏ ਵੱਧ ਤੋਂ ਵੱਧ ਪੜ੍ਹਾਈ ਜ਼ਰੂਰੀ ਹੈ ਪਿਆਰਿਓ ਜਦੋਂ ਨਿਆਣੇ ਸਕੂਲ ਕਿਸੇ ਪੜ੍ਹਨੇ ਪਾਉਂਦੇ ਹੋ ਅਗਲਾ ਕਵੇ ਤੁਹਾਡੇ ਬੱਚੇ ਨੂੰ ਗਜਰੇਲਾ ਖਵਾਵਾਂਗੇ ਪੂੜੀਆਂ ਖਵਾਵਾਂਗੇ ਦੋ ਸਬਜ਼ੀਆਂ ਹੋਇਆ ਕਰਨਗੀਆਂ ਰੋਜ਼ ਖੀਰ ਮਿਲਿਆ ਕਰੂ ਤੇ ਤੁਸੀਂ ਕੀ ਕਹੋਗੇ ਵੀ ਇਹ ਤੇ ਠੀਕ ਹੈ ਪੜ੍ਹਾਈ ਕਹਿਣਗੇ ਪੜ੍ਹਾਈ ਨਹੀਂ ਸਾਡੇ ਏਡੀ ਵਧੀਆ ਤੇ ਤੁਸੀਂ ਕਹੋਗੇ ਰੋਟੀ ਤੇ ਘਰੋਂ ਵੀ ਬਣਾ ਕੇ ਭੇਜ ਦਿਆ ਕਰਾਂਗੇ ਗੱਲ ਪੜ੍ਹਾਈ ਦੀ ਕਰੋ ਰੋਟੀ ਦਾ ਕੀ ਹੈ ਰੋਟੀ ਤੇ ਅਸੀਂ ਘਰੋਂ ਬਣਾ ਕੇ ਦੋ ਪਰੌਂਠੀਆਂ ਭੇਜ ਦਿਆਂਗੇ ਨਿਆਣਿਆਂ ਨੂੰ ਤੁਸੀਂ ਰੋਟੀ ਦੀ ਗੱਲ ਕਰਦੇ ਹੋ ਅਸੀਂ ਤੇ ਕਹਿੰਦੇ ਆ ਵੀ ਰੋਟੀ ਛੱਡੋ ਤੁਸੀਂ ਪੜ੍ਹਾਈ ਦੀ ਗੱਲ ਕਰੋ ਮੈਂ ਤੇ ਕਹਿੰਦਾ ਪਿਆਰਿਓ ਗੁਰਦੁਆਰਿਆਂ ਦੇ ਵਿੱਚ ਵੀ ਇਦਾਂ ਦਾ ਸਿਸਟਮ ਨਾ ਜੇ ਕਿਤੇ ਪੜ੍ਹਾਈ ਵਧੀਆ ਹੋਵੇ ਵੀ ਖਰਚਾ ਜ਼ਿਆਦਾ ਹੈ ਭਾਈ ਸਿਸਟਮ ਆ ਜ਼ਰੂਰੀ ਹੈ ਤੇ ਫਿਰ ਅਗਲਾ ਕਵੇ ਵੀ ਲੰਗਰ ਤੇ ਰੋਟੀ ਭਾਈ ਘਰੇ ਵੀ ਮਾਲਕ ਦੀ ਦਿੱਤੀ ਹੈ ਰੋਟੀ ਘਰੇ ਖਾਇਆਵਾਂਗੇ ਦੋ ਰੋਟੀਆਂ ਨਾਲੇ ਵੀ ਲੈ ਆਵਾਂਗੇ ਆਪਦੀਆਂ ਖਾਣ ਵਾਸਤੇ ਪਰ ਗੱਲ ਪੜ੍ਹਾਈ ਦੀ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਪੜ੍ਹਾਈ ਇੱਥੇ ਪੜ੍ਹਾਈ ਕਿਹੜਾ ਵੇਖਦਾ ਵੱਡੇ ਵੱਡੇ ਅੱਖਰਾਂ ਜਲੇਬੀਆਂ ਦਾ ਲੰਗਰ ਟੁੱਟ ਵਰਤੇਗਾ ਰਾਗੀ ਦਾ ਨਾਂ ਨਿੱਕੇ ਜਿਹੇ ਅੱਖਰਾਂ 'ਚ ਲਿਖਿਆ ਹੁੰਦਾ ਪਤਾ ਹੀ ਆ ਵੀ ਰਾਗੀ ਨੂੰ ਵੀ ਵੇਖਣ ਕਿਹਨੇ ਆਉਣਾ ਆਹ ਜਲੇਬੀਆਂ ਨੂੰ ਵੇਖ ਕੇ ਪੜ੍ਹ ਕੇ ਆ ਜਾਣਗੇ ਵੀ ਜਲੇਬੀਆਂ ਜਾ ਗਈਆਂ ਉੱਥੇ ਆਹ ਇੱਥੇ ਤੇ ਖੜੇ ਆ ਅਸੀਂ ਆ ਫਤਿਹਗੜ੍ਹ ਸਾਹਿਬ ਸਭਾ ਲੰਘ ਕੇ ਹਟੀ ਹੈ ਪੁੱਛ ਲਓ ਤੁਸੀਂ ਬਾਹਾਂ ਤੋਂ ਫੜ ਕੇ ਜਾਣ ਵਾਲਿਆਂ ਨੂੰ ਵੀ ਕਿੰਨਾ ਟਾਈਮ ਕਿਹੜੀਆਂ ਕਿਹੜੀਆਂ ਗੱਲਾਂ ਕਮਾਲ ਦੀਆਂ ਸੁਣੀਆਂ ਤੁਹਾਡਾ ਬੌਧਿਕ ਵਿਕਾਸ ਕੀ ਹੋਇਆ ਸਿੱਖ ਕੇ ਕੀ ਆਇਓ ਪੜ੍ਹ ਕੇ ਕੀ ਆਇਓ ਤੇ ਅੱਗੋਂ ਜਵਾਬ ਕੀ ਦੇਣਗੇ ਗਜਰੇਲਾ ਬਹੁਤ ਵਧੀਆ ਸੀ ਤੂੰ ਕਹੇਂਗਾ ਪੜ੍ਹਾਈ ਕਿੰਨੇ ਕਿ ਪੜ੍ਹਾਈ ਦੱਸ ਬਈ ਵੀ ਕਿਹੜੀ ਗੱਲ ਜਿਹੜੀ ਖਾਸ ਪਤਾ ਲੱਗੀ ਹੋਵੇ ਯਾਰ ਜਿਹੜਾ ਸੀ ਨਾ ਗੰਨੇ ਦਾ ਰਸ ਸਪੈਸ਼ਲ ਲਾਇਆ ਹੋਇਆ ਸੀ ਮੈਂ ਕਹਿੰਦਾ ਪੜ੍ਹਾਈ ਦੱਸ ਵੀ ਸਾਹਿਬਜ਼ਾਦਿਆਂ ਬਾਰੇ ਵੀ ਕੋਈ ਗੁਰਮਤ ਦੀ ਗੱਲ ਤੇਰਾ ਦਿਮਾਗ 'ਚ ਕੋਈ ਨਵੀਆਂ ਗੱਲਾਂ ਤੇਰੇ 'ਚ ਬੈਠੀਆਂ ਯਾਰ ਪੂੜੀਆਂ ਤੇ ਪਰਲੇ ਪਾਸੇ ਲੱਗੀਆਂ ਸੀ ਉਹ ਲੰਗਰ ਉਹ ਕਮਾ ਲੈ ਆਹ ਹਾਲ ਹੈ ਸਾਡਾ ਲੰਗਰਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਪੜ੍ਹਾਈ ਦੀ ਗੱਲ ਹੀ ਕੋਈ ਨਹੀਂ ਹੁੰਦੀ ਇੱਥੇ ਭਾਈ ਰੋਟੀ ਤੇ ਘਰੋਂ ਵੀ ਖਾ ਲਾਂਗੇ ਘਰ ਵੀ ਗੁਰੂ ਦਾ ਹੀ ਦਿੱਤਾ ਸਾਰਾ ਕੁਝ ਲੰਗਰ ਪ੍ਰਸ਼ਾਦਾ ਇੱਥੇ ਵੀ ਤੁਹਾਡੇ ਘਰਾਂ 'ਚੋਂ ਹੀ ਆ ਕੇ ਬਣਿਆ ਰਾਸ਼ਨ ਆਟਾ ਦੇਤਾ ਚੌਲ ਦੇਤੇ ਕਿਸੇ ਨੇ ਖੰਡ ਦੇਤੀ ਉਹ ਪੀਪਾ ਘਿਓ ਦਾ ਦੇਤਾ ਆ ਸਾਰਾ ਕੁਝ ਵੀ ਤੁਹਾਡੇ ਘਰੋਂ ਹੀ ਆਇਆ ਘਰੋਂ ਹੀ ਇੱਥੇ ਬਣ ਗਿਆ ਆ ਕੇ ਇਹ ਤਾਂ ਬਣਿਆ ਵੀ ਆਪਾਂ ਅੱਜ ਸਾਰੇ ਸਤਸੰਗ 'ਚ ਲੱਗੇ ਸੀ ਸਾਨੂੰ ਟਾਈਮ ਨਹੀਂ ਲੱਗਿਆ ਆਪਾਂ ਦੋ ਤਿੰਨ ਘੰਟੇ ਸਤਸੰਗ ਕਰਨਾ ਸੀ ਅੱਜ ਸਾਂਝਾ ਹੀ ਚੁੱਲ੍ਹਾ ਬਾਲ ਲਿਆ ਆਖੋ ਸਤਨਾਮ ਬਸ ਅੱਗੇ ਪਤੀਲੀ ਰੱਖਦੇ ਸੀ ਅੱਜ ਪਤੀਲੇ ਰੱਖ ਲਏ ਦੇਗੇ ਰੱਖ ਲਏ ਅੱਗੇ ਨਿੱਕਾ ਜਿਹਾ ਤਵਾ ਸੀ ਅੱਜ ਵੱਡੀਆਂ ਵੱਡੀਆਂ ਤਵੀਆਂ ਬਾਲ ਲੀਆਂ ਤਵੀਆਂ ਰੱਖ ਲਈਆਂ ਬਸ ਇਹੀ ਫਰਕ ਪਿਆ ਹੋਰ ਅੱਛਾ ਸਾਂਝਾ ਚੁੱਲ੍ਹਾ ਬਾਲ ਲਿਆ ਵੀ ਸਾਰੇ ਰਲ ਮਿਲ ਕੇ ਭੈਣ ਭਰਾ ਪ੍ਰਸ਼ਾਦਾ ਪਾਣੀ ਛਕ ਲਈਏ ਪਰ ਇਹ ਸਾਂਝਾ ਚੁੱਲ੍ਹਾ ਤਾਂ ਬਾਲਿਆ ਸਤਸੰਗੀਆਂ ਲਈ ਗੁਰੂ ਦਾ ਲੰਗਰ ਲੱਗਿਆ ਰੱਜਿਆਂ ਨੂੰ ਰਜਾਉਣਾ ਕੋਈ ਸੇਵਾ ਨਹੀਂ ਹੁੰਦੀ ਧੱਕੇ ਨਾਲ ਖਵਾਉਣਾ ਕੋਈ ਸੇਵਾ ਨਹੀਂ ਹੁੰਦੀ ਅਗਲੇ ਦੇ ਹੱਥ ਤੇ ਰੱਖ ਦਿਓ ਅਗਲਾ ਸਿੱਟ ਦੇ ਬਾਹਰ ਲਿਜਾ ਕੇ ਇਹਨੂੰ ਕੋਈ ਸੇਵਾ ਨਹੀਂ ਕਹਿੰਦੇ ਅਗਲਾ ਕਹੂ ਮੈਂ ਪਿਛਲੇ ਲੰਗਰ 'ਚੋਂ ਖਾ ਕੇ ਆਇਆ ਮੈਂ ਨਹੀਂ ਖਾ ਸਕਦਾ ਧੱਕੇ ਨਾਲ ਰੋਕ ਰੋਕ ਕੇ ਇਦਾਂ ਨਹੀਂ ਇਹ ਇਹ ਦੋ ਲਈ ਹੈ ਗੁਰੂ ਦਾ ਲੰਗਰ ਇੱਕ ਸਤਸੰਗੀਆਂ ਲਈ ਜਿਹੜੇ ਬੈਠ ਕੇ ਟਾਈਮ ਨਹੀਂ ਮਿਲਿਆ ਜਿਨ੍ਹਾਂ ਨੂੰ ਰੋਟੀ ਪਕਾਉਣ ਦਾ ਤੇ ਦੂਜਾ ਕਿਹਦੇ ਲਈ ਹੈ ਲੋੜਵੰਦ ਲਈ ਜਿਹਨੂੰ ਲੋੜ ਹੈ ਉਹ ਵੀ ਆ ਕੇ ਗੁਰੂ ਦੇ ਲੰਗਰ 'ਚੋਂ ਪ੍ਰਸ਼ਾਦਾ ਛਕ ਸਕਦਾ ਵੱਧ ਬਣਾਇਆ ਅਸੀਂ ਵੱਧ ਬਣਿਆ ਆ ਕੇ ਇੱਥੇ ਛਕ ਲਓ ਉਹਦੇ ਤਾਂ ਕਰਕੇ ਭਾਈ ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ ਜਿਨ੍ਹਾਂ ਨੇ ਛਕਣਾ 11 ਵਜੇ ਥਾਣਾ ਰੋਡ ਭਾਦਸੋਂ ਗੁਰਦੁਆਰਾ ਸਿੰਘ ਸਭਾ ਪਹੁੰਚਣ ਦੀ ਕਿਰਪਾਲਤਾ ਕਰਿਓ। ਲੇਟ ਅੱਜ ਵੀ ਸੰਗਤ ਆਈ ਹੈ, ਲੇਟ ਨਾ ਕਰਿਓ। ਕੱਲ ਆਪਾਂ ਪੌਣੇ 2 ਵਜੇ ਸ਼ੁਰੂ ਕਰਾਂਗੇ, 1:15 ਵਜੇ ਜਥਾ ਆ ਕੇ ਲੱਗ ਜਾਂਦਾ ਹੈ। ਕੱਲ ਦਾ ਇੱਕੋ ਦੀਵਾਨ ਬਾਕੀ ਰਹਿ ਗਿਆ। ਭਾਈ ਭੈਣਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ, ਵੇਲੇ ਨਾਲ ਆਇਓ, ਲੇਟ ਨਾ ਕਰਿਓ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਅੱਗੇ ਆ ਕੇ ਰੱਖ ਲਓ। ਇੱਕ ਹੋਰ ਸੁਣੋ, ਵਿੱਚ ਨਾ ਕਈ ਚੋਰ ਬੰਦੇ ਨਾ ਵਿਗੜੇ ਹੋਏ ਆ ਜਾਂਦੇ ਆ, ਮੋਬਾਈਲ ਪਰਸ ਵਿੱਚ ਆ, ਜਦੋਂ ਭੀੜ ਪੈਂਦੀ ਹੈ ਕੱਢ ਕੇ ਲੈ ਜਾਂਦੇ। ਤੁਸੀਂ ਬਹੁਤ ਧਿਆਨ ਨਾਲ ਆਪਣੇ ਪਰਸ ਸਾਂਭੋ, ਮੋਬਾਈਲ ਸਾਂਭੋ, ਕੋਈ ਏਦਾਂ ਨਾ ਹੋਵੇ, ਧਿਆਨ ਰੱਖਿਓ। ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆ ਕੇ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਓ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ, ਰੂਪਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਵੜਿਆਈਆਂ, ਸਭ ਕੋ ਤਾ ਗਾਵੋ ਹਰੀ ਕੇਰਾ ਬੰਦ ਜਨੀ ਵਸਾਇਆ, ਇਹ ਨਾਮ ਕੋ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਾਤ ਮੇਰੇ ਆਪੂ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਬਦ ਸਾਰਨਾ, ਬੰਕੀ ਕਾਰੋ ਕਰੇ ਤੇਰਾ ਕਾਰਜ ਸਸਵਾਰਨਾ, ਸਭ ਦਾ ਗਲਾ ਸਮਰੱਥ ਸੁਆਮੀ ਸੋ ਗਿਆ ਮਨ ਹੋਰ ਸਾਰੇ, ਮੈਂ ਨਾਲ ਤੁਮਾਰ ਤੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਤੇ ਹੈ ਸੋ ਪਾਵੇ, ਸਦਾ ਸਿਮਤ ਸਲਾਹ ਤੇਰੀ ਨਾਮ ਗਵਾਈਆਂ ਸੁਖ ਮਾਰੇ ਆਏ ਵਸਿਆ, ਤੇਰੀ ਇੱਛਾ ਸਭ ਕੁਝ ਆਈਆਂ, ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਜਾ, ਧਾਰੋ ਵਾਜੇ ਮਨ ਸ਼ਬਦ ਕਰ ਸੁਭਾਜੈ, ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਸੂਰੇ ਸੁਣੀ ਸੱਚੀ ਭਏ ਸਰਸੇ ਪੂਰੇ ਗੁਰਦੇ ਜਾਣੀ, ਤੇ ਪੁਣੀ ਕਹਿਤੇ ਪਵਿੱਤ ਸਭ ਗੁਰ ਰਹੇ ਅਮਰ ਪੂਰੇ, ਬਿਲਵੰਤ ਨਾਲ ਗੁਰ ਚਰਨ ਨਾ ਦੇ ਵਾਜੇ ਅਨਹਦ ਪੂਰੇ, ਸੁਣਦੇ ਪੁਣੀ ਕਹਿਤੇ ਪਵਿੱਤ ਸਭ ਗੁਰ ਰਹੇ ਅਮਰ ਪੂਰੇ, ਬਿਲਵੰਤ ਨਾਲ ਗੁਰ ਚਰਨ ਨਾ ਦੇ ਵਾਜੇ ਅਨਹਦ ਪੂਰੇ, ਕਵੜ ਗੁਰੂ ਪਾਣੀ ਪਿਲਾ ਮਾਤਾ ਧਰਤ ਮਹਾਤੇ, ਦਿਵਸ ਰਾਤ ਕੋਈ ਤਾਈ ਦਾਇਆ ਖੇਲੇ ਸਾਜਲ ਜਗਤ, ਅਗਿਆਈਆਂ ਮੁਰਿਆਈਆਂ ਵਾਜੇ ਧਰ ਬਹਦੂਰ, ਕਰਮੀਆਂ ਤੋਂ ਆਪਣੀ ਕੇਲੇ ਰਹਿ ਦੇ ਦੂਰ, ਜਿਨੀ ਨਾਮ ਆਇਆ ਪੈ ਮੁਸਕਤਾ, ਮੁਖੇ ਉਤਲੇ ਕੀਤੀ ਛੁੱਟੀ ਦਾ, ਜਿਨੀ ਨਾਮ ਆਇਆ ਜਿਨੀ ਨਾਮ ਆਇਆ ਛੁੱਟੀ ਨਾ। कहो टल गुरु सेविए एहन सुसहज सुभाए दर्शन परसे गुरु के जन्म मरण दुख जाए वाहिगुरु जी तनासरी महला पंजवा औखी कड़ी ना देखन दे अपना बिरद समाने हाथ दे रखे अपने को सांस सांस प्रत पाले औखी घड़ी ना देखन दे अपना बिरद समाले हाथ दे रखे अपने को सांस सांस प्रत पाले प्रभु से ओलाग रहे ओ मेरा चीत आदे अंत प्रभु सदा सहाई तन हमारा मीत रहाओ मन बिलास भय साहेब के अचरज देखो बड़ाई हर सिमर सिमर आनंद कर नानक प्रभु पूरन पैज रखाई मन बिलास पाए साहिब के अचरज देख बनाई हर सिमर सिमर आनंद कर नानक प्रभु पूरन पैज रखाई वाहिगुरु जी का खालसा वाहिगुरु जी की फतह।